ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਦਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਚੰਦਨ ਸੇ ਸ੍ਰੀ ਗੁਰ ਚਰਨ ਮਨ ਇਰੰਡ ਢਿਗਲਾ ਹੋਇ ਸੁਗੰਧ ਮੈਂ ਕਾਮ ਕੋ ਸੀਤਲਤਾ ਸੁਖ ਪਾਇ ਚੰਦਨ ਸੇ ਸ੍ਰੀ ਗੁਰ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਮੁੱਖ ਵਾਕ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਸ੍ਰੀ ਆਸਾ ਜੀ ਦੀ ਵਾਰ ਦੀ ਕੁਝ ਪੌੜੀਆਂ ਸਲੋਕਾਂ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਕੁਝ ਆਸਾ ਰਾਗ ਵਿੱਚ ਉਚਾਰਨ ਕੀਤੇ ਹੋਏ ਸ਼ਬਦ, ਉਹਨਾਂ ਵਿੱਚੋਂ ਕੁਝ ਛੱਕੀਆਂ ਪੌੜੀਆਂ ਦਾ ਕੀਰਤਨ ਹੋਇਆ ਹੈ। ਆਹ ਮਾਈ ਭਾਈ ਜਿੰਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਸੀ, ਸੰਗਤ ਰੂਪ ਵਿੱਚ ਜੁੜ ਰਹੇ ਸੀ, ਜਿੰਨਾ ਕੁ ਸਮਾਂ ਗੁਰਬਾਣੀ ਦਾ ਕੀਰਤਨ ਸੁਣਿਆ ਲਾਹਾ ਲਿਆ ਹੈ। ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਤਥਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਇਸੇ ਤਰ੍ਹਾਂ ਜਿਹੜੇ ਕੋਈ ਸੰਸਾਰ ਦੇ ਵਿੱਚ ਭਾਈ ਮਨੀਸ਼ ਸਿੰਘ ਜੀ ਮਹਾਨ ਵਿਦਵਾਨ ਹੋਏ ਹੈ, ਉਹਨਾਂ ਦੇ ਜਿਹੜੇ ਕੋਈ ਵਾਰਾਂ ਦੇ ਟੀਕੇ ਕੀਤੇ ਉੱਥੋਂ, ਹੋਰ ਇਸੇ ਤਰ੍ਹਾਂ ਸਿਆਣੇ ਵਿਦਵਾਨਾਂ ਨੂੰ ਉਹ ਸਨਮੁਖ ਸਮੁਖ ਰੱਖਦੇ ਹਾਂ ਜੋ ਉਹਨਾਂ ਨੇ ਖੋਜ ਕੀਤੀ ਹੈ ਉਹ ਸਾਰੇ ਪੁੰਡ ਸ਼ਾਨ ਕਰਕੇ ਕਾਵਦੇ ਨੇ ਜੋ ਵਿੱਚ ਸੋਹਣਾ ਇਤਿਹਾਸ ਲਿਖਿਆ ਹੈ ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਰਹੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਦੇ ਜੀਵਾਂ ਨੂੰ ਉਤਾਰਨ ਲਈ ਸਮੁੰਦਰ ਦੇ ਵੀ ਜਿਹੜੇ ਕੋਈ ਟਾਪੂ ਨੇ ਖੁਸ਼ਕ ਜਗਾਵਾਂ ਹੈ ਜਿੱਥੇ ਸ਼ਹਿਰ ਵਸੇ ਹੋਏ ਹੈ ਇਸੇ ਤਰ੍ਹਾਂ ਸਮੁੰਦਰੀ ਜਹਾਜ਼ਾਂ ਰਾਹੀਂ ਬੰਦਰਗਾਹਾਂ 'ਤੇ ਜਾ ਕੇ ਲੋਕ ਬਣ ਵਿਵਹਾਰ ਕਰਦੇ ਹੈ ਉੱਥੋਂ ਦੇ ਜਿਹੜੇ ਕੋਈ ਰਾਜੇ ਰਾਜ ਭਾਗ ਕਰ ਰਹੇ ਉਹਨਾਂ ਨੂੰ ਸਿੱਖੀ ਬਖਸ਼ ਰਹੇ ਹੈ ਭਾਵ ਭਗਤੀ ਵਾਲੇ ਬਣਾ ਰਹੇ ਉਹ ਪ੍ਰਸੰਗ ਆਪਾਂ ਸੁਣ ਰਹੇ ਹਾਂ ਇਹ ਸਭ ਤੋਂ ਪਹਿਲਾਂ ਮਣੀਪੁਰ ਰਿਆਸਤ ਦਾ ਰਾਜਾ ਜਿਹੜਾ ਸੁਧਰ ਸੈਨ ਸੀ ਇਹਨੂੰ ਗੁਰੂ ਮਹਾਰਾਜ ਨੇ ਭਾਵ ਭਗਤੀ ਦਿਰੜਾਈ ਉਸ ਤੋਂ ਬਾਅਦ ਫਿਰ ਜਿਹੜਾ ਅਸੀਮ ਫਲ ਰਾਜਧਾਨੀ ਦਾ ਮਾਲਕ ਰਾਜਾ ਮਧੁਰ ਵੈਨ ਸੀ ਉਹਨੂੰ ਸਮਰਥ ਬਖਸ਼ੀ ਉਸ ਤੋਂ ਅੱਗੇ ਤੀਸਰਾ ਜਿਹੜਾ ਹੈ ਦੀਵਲੂਤ ਦਾ ਰਾਖਸ਼ਾਂ ਦਾ ਰਾਜਾ ਹੈ ਜੋ ਮਨੁੱਖ ਦਾ ਹੀ ਮਾਸ ਖਾਂਦੇ ਅਤੇ ਹੋਰ ਵੀ ਕਿਸੇ ਤਰ੍ਹਾਂ ਪਸ਼ੂ ਪੰਛੀ ਦਾ ਵੀ ਨਹੀਂ ਛੱਡਦੇ ਜਿਵੇਂ ਚੀਨੀਏ ਜੇ ਲੋਕ ਹੈ ਇਹ ਵੀ ਆ ਮੂਸੇ ਮੂਸੇ 'ਚ ਵੀ ਖਾ ਜਾਂਦੇ ਹੈ ਗੰਦ ਮੰਦ ਜਨੜੇ ਸੁੰਡ ਵੀ ਤਲ ਕੇ ਖਾ ਜਾਂਦੇ ਹੈ ਕੁਝ ਨਹੀਂ ਛੱਡਦੇ ਜਿਵੇਂ ਆ ਕੋਈ ਉੱਧਰੋਂ ਫੌਜੀ ਕਹਿੰਦੇ ਚਲਿਆ ਗਿਆ ਸੀ ਪਾਟਰ ਵੱਲੀ ਉਹਦੇ ਨਾਲ ਕਿਤੇ ਉਹ ਚੰਗਾ ਉਹਨਾਂ ਨੇ ਸਲੂਕ ਜਿਹਾ ਕੀਤਾ ਉਹ ਕਹਿੰਦੇ ਵੀ ਖਾ ਪੀ ਲੈ ਅਤੇ ਉਹ ਹਲਵਾਈ ਦੀ ਦੁਕਾਨ 'ਤੇ ਜੇ ਲੈ ਗਏ ਅਤੇ ਹਲਵਾਈ ਕਹਿੰਦਾ ਵੀ ਗੜੈਂ ਗੜੈਂ ਕਾ ਚਾਰ ਲੈਣਾ ਕਿ ਚੂੰ ਚੂੰ ਕਾ ਲੈਣਾ ਹੈ ਉਹ ਕਹਿੰਦਾ ਇਹ ਕੀ ਹੈ ਵੀ ਇਹ ਜਿਹੜਾ ਚੂਹਾ ਹੈ ਇਹਦਾ ਲੈਣਾ ਹੈ ਕਿ ਗੜੈਂ ਗੜੈਂ ਡੱਡੂ ਦਾ ਲੈਣਾ ਇਸ ਤਰ੍ਹਾਂ ਜਾਣੀ ਜਿਹੜਾ ਕੁਝ ਨਹੀਂ ਛੱਡਣ ਵਾਲੇ ਉਹਨਾਂ ਨੂੰ ਮਹਾਰਾਜ ਉੱਥੇ ਵੀ ਚਲੇ ਗਏ ਰਾਕਸ਼ਾਂ ਕੋਲ ਇੱਥੇ ਵੀ ਕਿਹੜਾ ਛੱਡਦੇ ਆ ਪੈਲਸਾਂ 'ਚ ਸਭ ਕੁਝ ਚੱਕੀ ਜਾਂਦੇ ਕੁੱਤੇ ਬਿੱਲੇ ਮਰੇ ਖਾਈ ਜਾਂਦੇ ਰੌਲਾ ਪਾਉਂਦੇ ਆ ਵਧੀਆ ਨਹੀਂ ਪ੍ਰਬੰਧ ਹੈਗਾ ਵਧੀਆ ਤਾਂ ਭਾਈ ਘਰੇ ਹੀ ਹੋ ਸਕਦਾ ਆਪਣਾ ਬਣਾ ਕੇ ਜਿਹੜਾ ਕੋਈ ਛਕੇ ਛਕਾਏ ਬਾਕੀ ਤਾਂ ਫਿਰ ਪੈਸੇ ਦਾ ਮਤਲਬ ਲੈ ਜੋ ਕੁੱਤਾ ਵੇਲਾ ਹੈਗਾ ਇਦਨੋਂ ਉਦਨੋਂ ਕੱਟੇ ਕੁੱਟੇ ਤੁਹਾਨੂੰ ਖਵਾ ਦਿੰਦੇ ਆ ਤੁਸੀਂ ਵੀ ਰਾਖਸ਼ੀ ਹੋ ਜਿਹੜੇ ਖਾਣ ਵਾਲੇ ਵਿਆਹਾਂ 'ਚ ਉਹ ਤਾਂ ਉੱਥੇ ਸੀ ਇੱਥੇ ਅਸੀਂ ਘਰੇ ਹੀ ਬੈਠੇ ਰਾਖਸ਼ ਹੈ ਆਪਣਾ ਪ੍ਰਸ਼ਾਦਾ ਪਖਾ ਕੇ ਅਸੀਂ ਆਪ ਨਹੀਂ ਖਾ ਸਕਦੇ ਆਪ ਮਠਿਆਈ ਨਹੀਂ ਬਣਾ ਸਕਦੇ ਜਮੇ ਮਰ ਗਏ ਅਸੀਂ ਹੋਰ ਇਹ ਵਿਚਾਰ ਉਂਝ ਅਸੀਂ ਪੜ੍ਹੇ ਲਿਖੇ ਹਾਂ ਜੀ ਸਾਡੇ ਨਾਲੋਂ ਜਿਹੜੇ ਅਨਪੜ੍ਹ ਲੋਕ ਸੌ ਗੁਣਾ ਚੰਗੇ ਸੀ ਘਰਾਂ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਬੜੇ ਬੜੇ ਲੱਡੂ ਜੇ ਪਕਾਉਂਦੇ ਮੀਨਾ ਮੀਨਾ ਮੋਏ ਨਾ ਆਪ ਖਾਂਦੇ ਰਹਿੰਦੇ ਪੰਜੀਰੀ ਬਣਾ ਲੈਂਦੇ ਪਕੌੜੇ ਬਣਾ ਲੈਂਦੇ ਵਧੀਆ ਬਣਾ ਕੇ ਵਿਆਹ ਸ਼ਾਦੀ ਤਿੰਨ ਦਿਨ ਘਰੇ ਰੱਖਦੇ ਜਨ ਨੂੰ ਆਪ ਛਕਦੇ ਨਾਲੇ ਛਕਾਉਂਦੇ ਹੁਣ ਬਸ ਬਸ ਸਾਡੀ 12-13 ਵਜੇ ਅਸੀਂ ਘਰੋਂ ਨਿਕਲਣਾ ਫਿਰ ਦੇਹ ਤੇਰੇ ਦੀ ਛੇਤੀ ਛੇਤੀ ਗ੍ਰੰਥੀ ਸਾਹਿਬਾਨ ਨੂੰ ਵੀ ਕਹਿੰਦੇ 5 ਮਿੰਟ ਲਾਈ ਰਾਗੀ ਸਿੰਘ ਨੂੰ ਵੀ 2 ਮਿੰਟ ਲਾਈ ਸਾਡੇ ਜਮਾਂ ਅਸੀਂ ਮਹਾਂਮੂਰਖ ਬਣ ਗਏ ਪੜ੍ਹਿਆ ਮੂਰਖ ਆਖੀਏ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਪੜ੍ਹਿਆ ਲਿਖਿਆ ਵੀ ਬੇਸਮਝ ਕਿਹਾ ਜਾਂਦਾ ਹੈ ਜਦੋਂ ਸਾਡੇ ਕੰਮ ਹੀ ਮੂਰਖਾਂ ਵਾਲੇ ਹੈ ਵੀ ਸਾਰੀ ਜ਼ਿੰਦਗੀ ਵਿੱਚ ਅਸੀਂ ਜਾਂਜੀ ਮਾਂਜੀਆਂ ਨੇ ਇਕੱਠੇ ਹੋ ਕੇ ਬਹਿਣਾ ਹੈ ਉਹ ਹੁੰਦਾ ਆਨੰਦ ਕਾਰਜ ਦੀ ਰਸਮ ਸਮੇਂ ਅਤੇ ਉਹਦੇ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈ ਫਿਰ ਏਦੋਂ ਵੱਡੇ ਹੋਰ ਅਸੀਂ ਮਹਾਂਮੂਰਖ ਗਏ ਹੋਣਗੇ ਸਾਂ ਕੁ ਮੂਰਖ ਅੰਧ ਕੌਰ ਮਹਾਂਮੂਰਖ ਅਸੀਂ ਹੈ ਉਹਨਾਂ ਮਹਾਂਮੂਰਖਾਂ ਵਿੱਚ ਮਹਾਰਾਜ ਚਲੇ ਗਏ ਉਹਨਾਂ ਨੂੰ ਸੁਧਾਰਤਾ ਮਹਾਰਾਜ ਅਤੇ ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਕਹਾਉਣੇ ਅਸੀਂ ਨਹੀਂ ਸੁਧਰੇ ਅਜੇ, ਅਸੀਂ ਉਹਨਾਂ ਰਾਕਸ਼ਾਂ ਨੂੰ ਬੜੇ ਰਾਕਸ਼ਾਂ ਸੁਣ ਸੁਣਾ ਕੇ ਵੀ ਅਸੀਂ ਚਿੜਨਾ ਉੱਥੇ ਫਿਰ ਉਹੀ ਖਾਵਾਂਗੇ ਜਾ ਕੇ ਮਾਸ ਫੂਸ। ਜੇ ਉਹ ਰਾਕਸ਼ ਹੋ ਸਕਦੇ ਆ ਮਾਸ ਖਾਣੇ ਤਾਂ ਅਸੀਂ ਨਹੀਂ ਭਲਾ, ਜਿਹੜੇ ਅਸੀਂ ਜਾ ਕੇ ਉੱਥੇ ਪੈਰਸ ਸਿਖਾਉਂਦੇ ਹਾਂ ਅਸੀਂ ਭਲਾ ਕੀ ਹਾਂ, ਅਸੀਂ ਗੁਰਮੁਖ ਹੈ ਭਗਤ ਕਿ ਬ੍ਰਹਮ ਗਿਆਨੀ ਹੈ ਤੱਤ ਵੇਤੇ। ਜੇ ਉਹਨਾਂ ਆਦਮ ਖਾਣਿਆਂ ਨੂੰ ਮਾਸ ਖਾਣਿਆਂ ਨੂੰ ਮਹਾਰਾਜ ਰਾਕਸ਼ ਕਹਿ ਰਹੇ ਹੈ, ਜੇ ਉਹਨਾਂ ਨੂੰ ਸੁਧਾਰ ਰਹੇ ਵੀ ਨਹੀਂ ਖਾਣਾ ਉਹ ਛੱਡ ਰਹੇ ਨੇ, ਕੰਨ ਫੜ ਰਹੇ ਸਿੱਖੀ ਧਾਰ ਰਹੇ। ਜੇ ਅਸੀਂ ਆਪਣੇ ਆਪ ਨੂੰ ਸਿੱਖ ਖਵਾ ਕੇ ਸਾਰਾ ਕੁਛ ਹੀ ਖਾ ਪੀ ਰਹੇ ਹਾਂ ਅਸੀਂ ਕਿੱਧਰਲੇ ਸਿੱਖ ਹੋ ਗਏ, ਅਸੀਂ ਤਾਂ ਰਾਕਸ਼ਾਂ ਵਿੱਚੋਂ ਵੱਡੇ ਮਹਾਰਾਕਸ਼ ਹੋ ਗਏ, ਮਰਗ ਭਾਗੋ ਤੋਂ ਵੀ ਗਾਨਾਂਗੇ ਅਸੀਂ ਰੋ ਵਿਚਾਰ। ਸੋ ਗੁਰੂ ਮਹਾਰਾਜ ਨੇ ਰਾਕਸ਼ ਜਿਹੜੇ ਸਨ ਸਾਰਿਆਂ ਨੂੰ ਭਾਵ ਭਗਤੀ ਵਾਲੇ ਕਰ ਦਿੱਤਾ। ਆ ਜਿਹੜਾ ਮਾਸ ਦਾ ਭੋਜਨ ਛਿੜਾ ਕੇ ਧਰਮ ਦੀ ਜਗ੍ਹਾ ਬਣਾ ਕੇ ਵੀ ਇੱਥੇ ਕੜਾਹ ਪ੍ਰਸ਼ਾਦੀ ਦੇਗ ਵਰਤਾਓ, ਛਕੋ ਛਕਾਓ, ਆਨੰਦ ਲਓ। ਸੋ ਇਸ ਤਰ੍ਹਾਂ ਫਿਰ ਇਹਦਾ ਪਿਛੋਕੜ ਵੀ ਦੱਸਿਆ ਵੀ ਉਹ ਜਨਕ ਰਾਜੇ ਦੇ ਸਮੇਂ ਦਾ ਸਰਾਪਿਆ ਹੋਇਆ ਸੀ ਇੱਕ, ਉਸ ਨੂੰ ਰਾਕਸ਼ ਨੂੰ ਵੀ ਮਹਾਰਾਜ ਨੇ ਤਾਰਿਆ। ਉਹ ਕੀ ਸੀ, ਉਹ ਜਨਕ ਰਾਜੇ ਨੇ ਕਿਸੇ ਸਾਧੂਆਂ ਸੰਤਾਂ ਵਾਸਤੇ ਨਿਆਂਦਾ ਦੇ ਕੇ ਭੋਜਨ ਤਿਆਰ ਕਰਵਾਇਆ ਸੀ, ਰਸੋਈਏ ਦਾ ਜਿਹੜਾ ਕੋਈ ਨੌਕਰ ਚਾਕਰ ਜਿਹਾ ਸੀ ਉਹਨੇ ਕਿਤੇ ਲੁਕੋ ਛੁਪੋ ਕੇ ਇੱਧਰ ਉੱਧਰ ਹੋ ਕੇ ਉਹ ਸਾਧੂਆਂ ਸੰਤਾਂ ਦੇ ਸ਼ਿਕਾਇਤਾਂ ਬਗੈਰ ਹੀ ਪਹਿਲਾਂ ਹੀ ਮੋਰਚਾ ਮਾਰ ਲਿਆ ਸੀ, ਪਹਿਲਾਂ ਹੀ ਛਕ ਲਿਆ ਸੀ। ਜਨਕ ਰਾਜਾ ਹੁਣ ਬ੍ਰਹਮ ਗਿਆਨੀ ਸੀ, ਚਲੋ ਹੋਰ ਕਿਸੇ ਨੂੰ ਤਾਂ ਪਤਾ ਨਾ ਲੱਗਦਾ, ਉਹਨੂੰ ਪਤਾ ਲੱਗ ਗਿਆ ਵੀ ਇਹਨੇ ਖਾ ਪੀ ਕੇ ਭੋਜਨ ਝੂਠਾ ਕਰਤਾ। ਪਰਮੇਸ਼ਰ ਦੇ ਪਿਆਰਿਆਂ ਨੇ ਕੁਝ ਸਮਾਂ ਰੱਬ ਰੱਬ ਕਰਕੇ ਫਿਰ ਪਰਮੇਸ਼ਰ ਨੂੰ ਭੋਗ ਲਵਾ ਕੇ ਹੁਣ ਲਾਓ ਭੋਗ ਹਰ ਰਾਏ ਜੀ ਕਹਿ ਕੇ ਛਕਣਾ ਸੀ, ਅਤੇ ਇਹਨੇ ਐਸਾ ਇਹ ਬੱਜਰ ਪਾਪ ਕਰ ਲਿਆ। ਫਿਰ ਉਹ ਭੋਜਨ ਸਾਧੂਆਂ ਨੂੰ ਨਹੀਂ ਉਹਨੇ ਛਕਾਇਆ, ਨਦੀ ਵਿੱਚ ਰੋੜ ਦਿੱਤਾ ਹੈ ਜੂਠਾ ਜਾਣ ਕੇ, ਫਿਰ ਦੁਬਾਰਾ ਤਿਆਰ ਕਰਵਾਇਆ। ਉਹਨੂੰ ਕਿਹਾ ਵੀ ਤੂੰ ਵੀ ਇਹ ਜਿਹਾ ਕਰਨ ਵਾਲਾ ਜਾਂ ਰਾਕਸ਼ ਬਣ, ਅਤੇ ਉਹ ਸਰਾਪ ਹੋਣ ਕਰਕੇ ਰਾਕਸ਼ ਵਿਰਤੀ ਵਿੱਚ ਆ ਗਏ। ਫਿਰ ਉਸਨੇ ਕਿਹਾ ਕਿ ਮਹਾਰਾਜ ਮੈਂ ਤਾਂ ਤੁਹਾਡੇ ਲੰਗਰ ਵਿੱਚ ਲਾਂਗਰੀ ਕੋਲ ਰਹਿ ਕੇ ਕੁਝ ਲਾਭ ਵਾਸਤੇ ਸੇਵਾ ਕਰਦਾ ਹੁੰਦਾ ਸੀ, ਮੈਨੂੰ ਦੰਡ ਮਿਲ ਗਿਆ, ਗਲਤੀ ਕਰਕੇ ਉਧਾਰ ਕਿਵੇਂ ਹੋਊਗਾ। ਇਹਨਾਂ ਨੇ ਦੀਨਤਾ ਨਿਮਰਤਾ ਦਿਖਾਈ। ਫਿਰ ਉਹ ਕਹਿੰਦਾ ਵੀ ਹੁਣ ਤਾਂ ਸਮਾਂ ਲੰਘ ਗਿਆ, ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੋ ਪਰਮੇਸ਼ਰ ਰੂਪ ਹੈ ਉਹ ਆਉਣਗੇ, ਉਹਨਾਂ ਜਦੋਂ ਤੇਰੇ ਨਾਲ ਮੇਲ ਮਿਲਾਪ ਹੋਊ ਫਿਰ ਤੇਰਾ ਉਧਾਰ ਹੋਊ, ਫਿਰ ਇਸੇ ਰਾਕਸ਼ ਜੋਨੀ ਤੋਂ ਤੇਰਾ ਖਹਿੜਾ ਛੱਡੂਗਾ। ਕਿਉਂ ਗੁਰੂ ਮਹਾਰਾਜ ਨੇ ਇਹ ਜਿਹੜੇ ਗਲਤੀਆਂ ਕਰਕੇ ਸਰਾਪੇ ਹੋਏ ਹੈ ਉਹਨਾਂ ਨੂੰ ਵੀ ਬਖਸ਼ਿਆ। ਹੁਣ ਦੇਖ ਲਓ ਵੀ ਇਹ ਰਸੋਈ ਦੀ ਮਰਯਾਦਾ ਵੀ ਉਹਨੇ ਪਹਿਲਾਂ ਛਕ ਲਿਆ ਅਤੇ ਉਹਨੂੰ ਰਾਜੇ ਨੇ ਸਰਾਪ ਦੇ ਦਿੱਤਾ। ਅਜੋਕੇ ਸਮੇਂ ਵਿੱਚ ਹੁਣ ਅਸੀਂ ਮਹਾਰਾਜ ਦੀ ਹਜ਼ੂਰੀ ਵੀ ਜਿਹੜਾ ਕੋਈ ਪ੍ਰਸ਼ਾਦ ਲਿਆ ਉਹਨੇ ਉਹ ਕੀ ਕਰਦੇ ਭਲਾ, ਅਸੀਂ ਪਹਿਲਾਂ ਹੀ ਨੂਣ ਮਿਰਚ ਮਸਾਲਾ ਦੇਖਦੇ ਫਿਰਦੇ ਉਹਨੇ ਵੀ ਠੀਕ ਹੈ, ਅਤੇ ਮੋਹਰੋਂ ਲਿਆ ਕੇ ਥਾਲ ਭਰ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਦੇਣਗੇ ਸਾਡਾ ਲਾਣਾ, ਨਾ ਭਾਂਡੇ ਮਾਂਜੇ ਨਾ ਕੋਈ ਬਾਕੀ ਹੈ, ਉਹ ਹੀ ਸਿਗਟਾਂ ਪੀਣੇ, ਉਹਨਾਂ ਨੇ ਬਣਾ ਤਾ ਗੁਰੂ ਕਾ ਲੰਗਰ। ਫਿਰ ਇਸ ਕਰਕੇ ਜਾਣੀ ਨਾ ਤਾਂ ਕੋਈ ਮਰਯਾਦਾ ਹੈ ਨਾ ਬਾਕੀ ਪਤਾ ਹੈ, ਵੀ ਇਹ ਹੁਣ ਉਹ ਸਾਰਾ ਕੁਛ ਕਰਕੇ ਫਿਰ ਮਹਾਰਾਜ ਦੀ ਹਜ਼ੂਰੀ ਵਿੱਚ ਲਿਆ ਕੇ ਰੱਖੇ ਭੋਗ ਲਵਾਵੇ, ਅਤੇ ਫਿਰ ਤਾਂ ਬੜਾ ਭਾਰੀ ਸ਼ੀਤ ਪ੍ਰਸ਼ਾਦ ਦਾ ਫਲ ਹੈ ਜਿਹੜਾ ਇਸੇ ਤਰ੍ਹਾਂ ਹੀ ਨਾ ਕੋਈ ਸਫਾਈ ਸੁਚਮਤਾਈ ਹੈ, ਜੂਠਾ ਮੋਟਾ ਉਵੇਂ ਚੱਕ ਕੇ ਆਪ ਹੀ ਨੂਣ ਮਿਰਚ ਚੰਗੀਆਂ ਦੇਖ ਕੇ ਫਿਰ ਮਹਾਰਾਜ ਅੱਗੇ ਲਿਆ ਰੱਖਣਾ, ਤਾਂ ਬਹੁਤ ਵੱਡਾ ਬੁੱਜਰ ਪਾਪ ਹੀ ਹੈ। ਉਹਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਚਲੋ ਬਖਸ਼ਤਾ ਨਾ ਜਨਕਰੇ ਸਰਾਪੇ ਨੂੰ, ਸਾਨੂੰ ਕੌਣ ਬਖਸ਼ੂ, ਅਸੀਂ ਤਾਂ ਮਹਾਰਾਜ ਨਾਲ ਹੀ 420 ਕਰੀ ਜਾਂਦੇ, ਗੁਰੂ ਨਾਨਕ ਦੀ ਬਾਣੀ ਦੇ ਅੱਗੇ ਲਿਆ ਕੇ ਕੋਈ ਰੱਖੀ ਜਾਣੀ ਸਾਡੀ ਤਾਂ ਜਮ੍ਹਾਂ ਕਲਮਤ ਮਾਰੀ ਗਈ। ਪਹਿਲਾਂ ਚਲੋ ਜੇ ਅਸੀਂ ਜੂਠਾ ਮੂਠਾ ਖਾਣਾ ਹੈ, ਅਸੀਂ ਨਹੀਂ ਸੱਚਾ ਮੰਨਦੇ ਜੋ ਗੁਰੂ ਮਹਾਰਾਜ ਦੀ ਮਰਜ਼ਾਦਾ ਦੇਗ ਦੀ ਬਣੀ ਹੈ, ਰਸੋਈ ਦੀ ਬਣੀ, ਉਹ ਤਾਂ ਕਰੋ ਕਰਾਓ। ਕਈ ਵਾਰੀ ਇੱਥੇ ਵੀ ਆ ਕੇ ਹੁਣ ਮਹਾਤਮਾ ਨੇ ਉਹ ਮਰਜ਼ਾਦਾ ਦੀ ਤੋਰੀ ਹੈ ਵੀ ਭਾਈ ਪਵਿੱਤਰਤਾ ਹੀ ਭਾਂਡੇ ਭੂੰਡੇ ਮਾਂਜ ਕੇ ਫਿਰ ਗੁਰੂ ਲੰਗਰ ਵਿੱਚ ਇਸ਼ਨਾਨ ਕਰਕੇ ਜਾਣਾ ਹੈ। ਇੱਥੇ ਵੀ ਰਾਕਸ਼ਕੀ ਵੀ ਆ ਜਾਂਦੀ, ਰਾਕਸ਼ਣੀਆਂ ਵੀ ਆ ਜਾਂਦੀਆਂ, ਮੱਲੋ ਮੱਲੀ ਫੜ ਜਾਂਦੀਆਂ ਨਾਤੇ ਧੋਤੇ ਬਗੈਰ ਹੀ ਲੰਗਰ 'ਚ। ਫਿਰ ਮਾਤਰਾ ਨੂੰ ਕੁਝ ਕਹਿਣਾ ਪੈਂਦਾ ਹੈ, ਫਿਰ ਕਹਿੰਦੇ ਗਿਆਨੀ ਬਹੁਤ ਗਰਮ ਹੈ। ਗਾਨਾ ਗਾਨੀ ਗਨ ਹੁਣ ਕੀ ਕਰੇ ਵੀ ਗੁਰੂ ਕੇ ਲੰਗਰ ਵਿੱਚ ਰਾਖ ਜਾਣੀਆਂ ਫਰੀ ਜੇ ਬਿਨਾਂ ਨਹਾਤੇ ਧੋਤੇ ਤੋਂ ਫਿਰੇ ਤੂੰ। ਜਾਂ ਬੰਦਾ ਫਿਰੇ ਜੁੜਦੇ ਬੀੜੇ ਵਾਲਾ, ਹੋਰ ਉਹ ਤੰਬਾਕੂ ਵਾਲਾ ਫਿਰੇ ਤਾਂ ਕਹਿਣਾ ਹੀ ਉਹਨੂੰ। ਜਿਹੜੇ ਮਰਜ਼ਾਦਾ ਮਹਾਤਮਾ ਦੀ ਉਹ ਕੌਣ ਰੱਖੂਗੀ? ਹੁਣ ਅਸੀਂ ਰੱਖਣੀ ਜਿਹੜੇ ਇੱਥੇ ਰਹਿਣ ਵਾਲੇ ਹੈ, ਕਿ ਹੋਰ ਕੋਈ ਗੁਆਂਢੀ ਆ ਕੇ ਕੈਨੇਡੇ ਵਾਲੇ ਮਰਿਆ ਘਰ ਲੈਣ ਵਾਲੇ ਰੱਖਣਗੇ, ਇੱਥੇ ਡੇਰੇ ਵਾਲੇ ਰੱਖਣਗੇ। ਜੇ ਅਸੀਂ ਨਹੀਂ ਰੱਖਾਂਗੇ ਸਾਨੂੰ ਲੱਗੂ ਪਾਪ, ਮਹਾਤਮਾ ਦੇ ਅਸੀਂ ਦੇਣਦਾਰ ਬਣ ਜਾਵਾਂਗੇ। ਇਸ ਕਰਕੇ ਲੋਕਾਂ ਦਾ ਕੀ ਹੈ ਵੀ ਇਹ ਹੋਈ ਜਾਣ, ਮਹਾਤਮਾ ਨਹੀਂ ਗੁੱਸੇ ਹੋਣੇ ਚਾਹੀਦੇ, ਮਹਾਤਮਾ ਦੀ ਮਰਜ਼ਾਦਾ ਸਹੀ ਰਹਿਣੀ ਚਾਹੀਦੀ ਹੈ। ਫਿਰ ਅਸਥਾਨ ਦੀ ਚੜ੍ਹਦੀ ਕਲਾ, ਜਿਹੜਾ ਉੱਥੇ ਰਹਿ ਕੇ ਮਹਾਤਮਾ ਦੀ ਮਰਜ਼ਾਦਾ ਰੱਖਦਾ ਉਹਦੀ ਵੀ ਚੜ੍ਹਦੀ ਕਲਾ ਰਹਿੰਦੀ ਹੈ। ਲੋਕਾਂ ਦਾ ਕੀ ਹੈ, ਤਾਂ ਚਾਰ ਵੀ ਗਾਲਾਂ ਕੱਢ ਲੈਣਗੇ, ਹੋਰ ਕੀ ਹੈ, ਲੱਤ ਤਾਂ ਨਹੀਂ ਟੁੱਟਦੀ ਇਹਦੇ ਨਾਲ, ਬਾਂਹ ਨਹੀਂ ਟੁੱਟਦੀ, ਇੱਦੋਂ ਵੱਧ ਤਾਂ ਕੁਛ ਨਹੀਂ ਨਾ ਕਰ ਸਕਦੇ। ਇਹ ਹੀ ਹੈ ਵੀ ਕਹਿੰਦੇ ਅਸੀਂ ਉੱਚੇ ਡੇਰੇ ਨਹੀਂ ਜਾਵਾਂਗੇ, ਭਲਾ ਨਹੀਂ ਆਓ ਤਾਂ ਨਾ ਆਓ, ਤੁਸੀਂ ਰਾਕਸ਼ਾਂ ਤੋਂ ਕਰਾਉਣਾ ਤੁਹਾਡੇ ਕੀ ਹੈ, ਜਰਦੇ ਬੀੜੇ ਵਾਲਿਆਂ ਤੋਂ ਜਿਹੜਾ ਨਹਾਉਣਾ ਹੀ ਨਹੀਂ ਹੈਗਾ। ਇਸ ਕਰਕੇ ਮਰਜ਼ਾਦਾ ਜਿਹੜੀ ਕੋਈ ਵਿਗਾੜਨ ਵਾਲੇ ਉਹਨਾਂ ਦਾ ਤਾਂ ਉਹ ਸਾਕਤ ਸੰਗ ਨਾ ਕੀਜੀਏ, ਦੂਰ ਜਾਈਏ ਬਾਗ। ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸੀ, ਕਹਿੰਦੇ ਵੀ ਰੱਬ 'ਤੇ ਟੁੱਟਿਆਂ ਤੋਂ ਤਾਂ ਦੇਖ ਕੇ ਦੂਰੋਂ ਭੱਜ ਜਾਈਏ। ਕਬੀਰ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਉਹਨਾਂ ਦੇ ਅੰਦਰ ਵੀ ਰੱਬ ਬੈਠਾ ਹੈ, ਅਤੇ ਇੰਨਾ ਕਿਉਂ ਕਹਿੰਦੇ ਵੀ ਦੂਰੋਂ ਭੱਜ ਜਾਓ। ਕਬੀਰ ਸਾਹਿਬ ਕਹਿੰਦੇ ਬਸ ਸੰਕਾਰ ਪਰਸੀ ਹੈ, ਕਹਿੰਦੇ ਭਾਈ ਕਾਲਾ ਭਾਂਡਾ ਜਿਹੜਾ ਨਾ ਉਹਦੇ ਨੇੜੇ ਜੇ ਹੋ ਜਾਈਏ, ਅਤੇ ਮਾੜਾ ਜਿਹਾ ਹਵਾ ਦਾ ਬੁੱਲਾ ਆ ਜਾਏ, ਅਤੇ ਕੱਪੜਾ ਜਿਹਾ ਸ਼ੋਹ ਜਿਹਾ ਜਿਹੋ ਜਿਹਾ ਮਰਜ਼ੀ ਚਿੱਟਾ ਪਾਏ, ਕਹਿੰਦੇ ਲਾਗ ਲੱਗ ਜਾਂਦਾ, ਕਾਲਾ ਹੋ ਜਾਂਦਾ। ਇਸ ਤਰ੍ਹਾਂ ਜਿਹੜੇ ਕੋਈ ਰੱਬ ਤੋਂ ਟੁੱਟੇ ਆ ਨਾ, ਕਹਿੰਦੇ ਕੀ ਝੂਠ ਹੁੰਦੀ ਹੈ ਜੀ, ਸੱਚਮੁੱਚ ਕੀ ਹੁੰਦੀ ਹੈ ਜੀ, ਇਹਨੂੰ ਕੀ ਲੱਗਿਆ ਜੀ। ਔਰ ਉਹ ਸਮਝੋ ਸਾਕਤ ਹੀ ਹੈ, ਗੁਰੂ ਪਰਮੇਸ਼ਰ ਆ ਕੇ ਮਰਜ਼ਾਦਾ ਕਾਇਮ ਕਰਦਾ ਹੈ। ਇਹ ਕਹਿੰਦੇ ਹੈ ਕੀ ਮਰਜ਼ਾਦਾ। ਹਮਾਰਾ ਕਬੀਰ ਜੀ ਕਹਿੰਦੇ ਫਿਰ ਵੀ ਜਿਹੜਾ ਨੇੜੇ ਉਹਨਾਂ ਦੇ ਬਹਿ ਜੂ, ਉਹੋ ਜਿਹਾ ਉਹਨਾਂ ਦਾ ਪ੍ਰਭਾਵ ਲੈ ਲੂਗਾ, ਕੋਈ ਨਾ ਕੋਈ ਦਾਗ ਲੱਗ ਜੂ, ਕਲੰਕ ਲੱਗ ਜੂ, ਪਾਪੀ ਗੁਨਾਹੀ ਉਹ ਵੀ ਬਣ ਜਾਊਗਾ। ਇਸ ਕਰਕੇ ਦੂਰੋਂ ਦੇਖ ਕੇ ਕਹਿੰਦੇ ਭਜੋ ਨਾ ਤਾਂ ਪਰੇ ਰਹੋ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਿਵੇਂ ਉਹਨਾਂ ਨੂੰ ਜਨਕ ਦੇ ਰਾਜੇ ਨੂੰ ਜਿਸਨੇ ਉਹ ਨੌਕਰ ਨੇ ਸੇਵਕ ਨੇ ਗਲਤੀ ਕੀਤੀ ਉਹਨੂੰ ਮਾਫ਼ ਕੀਤਾ, ਜਿਹੜੀ ਉਹਨੇ ਸੇਵਾ ਕੀਤੀ ਸੀ ਉਹਦਾ ਫਲ ਉਹਨੂੰ ਦੇ ਦਿੱਤਾ ਵੀ ਉਹ ਬੇਕੁੰਠ ਵਿੱਚ ਚਲਾ ਗਿਆ, ਸੇਵਾ ਦਾ ਵੱਖਰਾ ਫਲ, ਕੁਤਾਹੀ ਕੀਤੀ ਉਹਦਾ ਡੰਡ ਵੀ ਨਾਲ ਮਿਲਿਆ। ਵੀ ਦੇਖ ਲਓ ਸਤਯੁਗ ਤੋਂ ਲੈ ਕੇ ਕਲਯੁਗ ਵਿੱਚ ਜਾ ਕੇ ਕਿਤੇ ਆ ਕੇ ਵਿਚਾਰੇ ਦਾ ਖੜਾ ਛੁੱਟਿਆ, ਤਿੰਨ ਯੁੱਗ ਵਿਚਾਰੇ ਨੂੰ ਇਹੋ ਜਿਹੇ ਜੂਨ ਵਿੱਚ ਹੀ ਲੰਘ ਗਏ। ਇਸ ਕਰਕੇ ਜਿਹੜਾ ਗੁਰੂ ਕੇ ਲੰਗਰ ਦੀ ਰਸੋਈ ਦੀ ਇਹ ਗਲਤੀ ਕਰਦਾ, ਬਹੁਤ ਵੱਡਾ ਪੁੱਜਰ ਪਾਪ ਜਾ ਕਰਦਾ, ਝੂਠ ਮੂਠ ਖਾਂਦਾ ਖਵਾਉਂਦਾ ਹੈ। ਬਚ ਕੇ ਰਹਿਣਾ ਚਾਹੀਏ ਭਾਈ, ਇਹ ਗੁਰੂ ਕਾ ਇਤਿਹਾਸ ਸੁਣਨ ਦਾ ਲਾਭ ਹੁੰਦਾ ਸਾਨੂੰ, ਨਹੀਂ ਕਈ ਵਾਰੀ ਅਸੀਂ ਇਹ ਬਿਨਾਂ ਸੋਚੇ ਵਿਚਾਰੇ ਤੋਂ ਕਰੀ ਕਰਾਈ ਜਾਂਦੇ ਹਾਂ। ਪਰ ਜਿਹੜਾ ਅੱਜ ਅਸੀਂ ਅੱਜ ਸੁਣ ਲਿਆ, ਕੱਲ੍ਹ ਸੁਣ ਲਿਆ ਇਤਿਹਾਸ, ਜਿਹੜਾ ਬਚ ਜਾਏਗਾ ਲਾਹ ਲੈ ਜਾਏਗਾ। ਹੋਰ ਉਹ ਵਿਚਾਰ ਅਜੇ ਅੱਗੇ ਪ੍ਰਸੰਗ ਆ ਰਿਹਾ, ਜੋ ਆਪਾਂ ਮਨ ਲਾ ਕੇ ਸੁਣੀਏ ਜੀ। ਚੰਦਨ ਸੇ ਸ੍ਰੀ ਗੁਰ ਚਰਨ। ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹਨ, ਹੇ ਭਾਈ ਜੋ ਗੁਰੂ ਨਾਨਕ ਸਾਹਿਬ ਦੇ ਚਰਨ ਹਨ, ਉਹ ਬਾਵਨ ਚੰਦਨ ਵਰਗੇ ਹਨ, ਮਨ ਰੰਡ ਢਿੱਗ ਲਾਏ। ਸੰਤੋਖ ਸਿੰਘ ਜੀ ਕਹਿੰਦੇ ਮੇਰਾ ਜਿਹੜਾ ਮਨ ਹੈ ਜਿਵੇਂ ਰੰਡ ਦਾ ਦਰਖਤ ਹੁੰਦਾ ਹੈ, ਆ ਸਾਰੇ ਦਰਖਤਾਂ ਨਾਲੋਂ ਜਿਹੜਾ ਰੰਡ ਦਾ ਦਰਖਤ ਹੈ ਨਿਕੰਮਾ ਹੁੰਦਾ ਹੈ। ਹੋਰ ਕਿਸੇ ਦਰਖਤ ਦੇ ਫਲ ਵੀ ਵਧੀਆ ਹੁੰਦੇ, ਖਾਣ ਦੇ ਕੰਮ ਆ ਜਾਂਦੇ। ਨਿੰਮ ਭਾਵੇਂ ਜਿੰਨੀ ਮਰਜ਼ੀ ਕੌੜੀ ਹੈ, ਪਰ ਜਿਹੜੀਆਂ ਨਿੰਬੋਲੀਆਂ ਹੈ ਉਹ ਫਿਰ ਵੀ ਪੱਕ ਕੇ ਬੜੀਆਂ ਮੋਟੀਆਂ ਅਤੇ ਮਿੱਠੀਆਂ ਬਣੀ ਜਾਂਦੀਆਂ, ਬੱਚੇ ਖਾਈ ਲੈਂਦੇ ਹੈ। ਅਤੇ ਬਾਕੀ ਹੈ ਵੀ ਜੇ ਕੋਈ ਉਹਨੂੰ ਰਗੜ ਰੋੜ ਕੇ ਪੀ ਲਵੇ ਰੰਡੇ ਪੱਤਿਆਂ ਨੂੰ, ਜਿਹੜਾ ਕੋੜ ਕੋੜ ਜਿਹਾ ਫੁਲਬੈਰੀ ਜੀ ਹੈ, ਹੋਰ ਦੁੱਧਾਂ ਦੁੱਧਾਂ ਜੀਆਂ, ਇਹ ਸਭ ਚੱਕ ਦਿੰਦੀ ਹੈ, ਖੂਨ ਸਫਾ ਕਰ ਦਿੰਦੀ ਹੈ। ਇਸ ਤਰ੍ਹਾਂ ਚਮੜੀ 'ਤੇ ਕੋਈ ਇਨਫੈਕਸ਼ਨ ਜੀ ਹੋ ਜਾਏ ਅਤੇ ਆਹ ਸਾਬਣ ਨਿੰਮ ਦਾ ਬਣਿਆ ਉਹ ਤੁਸੀਂ ਲਾਉਣ ਲੱਗ ਜਾਓ, ਖਤਮ ਕਰ ਦਿੰਦੀ ਹੈ। ਗੁਣ ਤਾਂ ਹੈ ਨਾ, ਰੰਨ ਦੇ ਦਰਖਤ ਵਿੱਚ ਕੋਈ ਗੁਣ ਨਹੀਂ ਹੈ, ਉਹਦੀ ਸ਼ਾਮ ਨਹੀਂ ਹੁੰਦੀ ਹੈ, ਪੱਤੇ ਵੀ ਕਿਸੇ ਕੰਮ ਨਹੀਂ ਹੁੰਦੇ ਹੈ, ਲੱਕੜੀ ਵੀ ਕਿਸੇ ਕੰਮ ਦੀ ਨਹੀਂ, ਰੰਡ ਦੀ ਵੀ ਕਿਸੇ ਮਕਾਨ ਦੇ ਵਿੱਚ ਆ ਜਾਊ ਕੰਮ, ਲੱਕੜੀ ਵੀ ਨਿਕੰਮੀ, ਫਲ ਵੀ ਨਿਕੰਮੇ ਅਤੇ ਛਾਇਆ ਵੀ ਨਹੀਂ ਉਹਦੀ ਕੋਈ ਹੁੰਦੀ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੇਰਾ ਮਨ ਵੀ ਰੰਡ ਵਰਗਾ ਨਿਕੰਮਾ ਹੀ ਹੈ, ਇਸ ਮੇਰੇ ਮਨ ਤੋਂ ਕੋਈ ਸੁੱਖ ਰੂਪ ਸ਼ਾਂਤੀ ਰੂਪੀ ਛਾਂ ਨਹੀਂ ਮਿਲਦੀ ਹੈ, ਕਿਸੇ ਨੂੰ ਸੁੱਖ ਨਹੀਂ ਮਿਲਦਾ, ਮੇਰਾ ਆਪਣਾ ਮਨ ਹੀ ਅਸ਼ਾਂਤ, ਮੈਂ ਕਿਸੇ ਨੂੰ ਕੀ ਛਾਇਆ ਦੇਵਾਂਗਾ। ਇਸ ਤਰ੍ਹਾਂ ਮੇਰਾ ਜਿਹੜਾ ਸਰੀਰ ਹੈ ਜਿਵੇਂ ਰੰਗ ਦੀ ਲੱਕੜੀ ਨਿਕੰਮਾ ਹੁੰਦਾ ਹੈ, ਵਿਕਾਰਾਂ ਕਰਕੇ ਮੇਰਾ ਸਰੀਰ ਨਿਕੰਮਾ ਹੋਇਆ ਪਿਆ ਲੱਕੜ ਵਾਂਗ। ਅਤੇ ਇਸੇ ਤਰ੍ਹਾਂ ਜਿਹੜਾ ਕੋਈ ਗਿਆਨ ਆਦਿਕ ਫਲ ਹੈ ਇਹ ਵੀ ਹੈ ਨਹੀਂ ਮੇਰੇ ਕੋਲ ਕੋਈ, ਇਸ ਤਰ੍ਹਾਂ ਅਗਿਆਨ ਰੂਪੀ ਜਿਹੜਾ ਕੋਈ ਕੌੜਾ ਫਲ ਹੈਗਾ ਉਹ ਨਿਕੰਮਾ, ਉਹ ਬਥੇਰਾ ਅਗਿਆਨ ਬੇਸਮਝੀ। ਇੱਥੇ ਕਵੀ ਜੀ ਮਹਾਰਾਜ ਦੇ ਚਰਨਾਂ ਦੀ ਮਹਾਨਤਾ ਦੱਸ ਰਿਹਾ ਵੀ ਉਹ ਬਾਵਨ ਚੰਦਨ ਵਰਗੇ ਹੈ ਮਹਾਰਾਜ ਦੇ ਚਰਨ, ਜਿਹੜਾ ਮੇਰਾ ਮਨ ਹੈ ਰੰਡ ਵਰਗਾ ਨਿਕੰਮਾ, ਮਹਾਰਾਜ ਦੇ ਚਰਨਾਂ ਦੇ ਨਾਲ ਲਾ ਕੇ ਕੋਲ ਕਰਕੇ ਵੈ ਸੁਗੰਧ ਮੈਂ ਕਾਮ ਕੋ, ਮੈਂ ਸੁਗੰਧੀ ਵਾਲਾ ਹੋ ਗਿਆ ਹਾਂ, ਰੰਡ ਵਰਗਾ ਮੇਰਾ ਮਨ ਸ਼ੀਤਲਤਾ ਸੁਖ ਪਾਏ, ਸ਼ੀਤਲਤਾ ਰੂਪੀ ਸੁਖ ਪਾ ਕੇ ਕੰਮ ਦਾ ਹੋ ਗਿਆ। ਮੇਰੇ ਕੋਲੋਂ ਹੁਣ ਮੇਰੇ ਮਨ ਕੋਲੋਂ ਲੋਕਾਂ ਨੂੰ ਆ ਜਿਹੜੀ ਗੁਰੂ ਕਾ ਇਤਿਹਾਸ ਸੁਣ ਸੁਣ ਕੇ ਠੰਡ ਮਿਲਦੀ ਹੈ, ਸੁੱਖ ਪ੍ਰਾਪਤ ਹੁੰਦੇ ਹੈ, ਇਹ ਮੇਰਾ ਮਨ ਠੰਡਾ ਹੋਇਆ ਅਤੇ ਮੇਰਾ ਮਨ ਸੁਖੀ ਹੋਇਆ, ਤਾਂ ਹੀ ਇਹ ਗੁਰੂ ਨਾਨਕ ਦੀ ਕਥਾ ਮੈਂ ਬਿਆਨ ਕਰੀ ਜਾ ਰਿਹਾ ਕਵੀ। ਇਸ ਕਰਕੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਕਿਰਪਾ ਹੈ ਵੀ ਮੈਂ ਆਪਣਾ ਮਨ ਨਿਕੰਮਾ ਉਹਨਾਂ ਦੇ ਚਰਨਾਂ ਦੇ ਨੇੜੇ ਕੀਤਾ, ਜਿਸ ਕਰਕੇ ਮੇਰਾ ਮਨ ਭਾਵ ਭਗਤੀ ਦੀ ਸੁਗੰਧੀ ਵਾਲਾ ਹੋ ਗਿਆ, ਸੀਤਲਤਾ ਅਤੇ ਸੁੱਖ ਪਾਇਆ ਹੈ ਅਤੇ ਕੰਮ ਦਾ ਹੋ ਗਿਆ, ਕੁਝ ਚੰਗਾ ਫੁਰਨਾ ਕਰਕੇ ਕਹਿਣ ਯੋਗ ਹੋ ਗਿਆ ਹੈ। ਸ੍ਰੀ ਬਾਲਾ ਸੰਧੁਰ ਵਾਚ ਚੌਪਈ, ਸੁਣਹੋ ਗੁਰੂ ਅੰਗਦ ਗਤ ਦਾਨੀ। ਭਾਈ ਬਾਲਾ ਜੀ ਕਹਿੰਦੇ ਹੇ ਮੁਕਤੀ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਸੰਗ ਸੁਣੋ ਤੁਸੀਂ। ਆਗੇ ਗਮਨੇ ਸ੍ਰੀ ਗੁਣ ਖਾਨੀ, ਇਸ ਤਰ੍ਹਾਂ ਜਿਹੜਾ ਜਨਕ ਰਾਜੇ ਦਾ ਸਰਾਪਿਆ ਹੋਇਆ ਲਾਂਗਰੀ ਦਾ ਸੇਵਕ ਸੀ, ਉਹਨੂੰ ਬਖਸ਼ ਕੇ ਬਕੁੰਠ ਵਿੱਚ ਬਚਾ ਕੇ ਗੁਣਾਂ ਦੇ ਖਾਣ ਸਤਿਗੁਰੂ ਅੱਗੇ ਚੱਲ ਪਏ। ਕਿਤ ਸਾਗਰ ਕਿਤ ਧਰ ਪਰ ਜਾਏ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਕਿਤੇ ਸਮੁੰਦਰ ਆ ਜਾਂਦਾ ਉਹਦੇ ਪਾਣੀ ਉੱਪਰ ਤੁਰੇ ਜਾਂਦੇ ਮੌਜ ਨਾਲ, ਕਿਤੇ ਖੁਸ਼ਕ ਧਰਤੀ ਆ ਜਾਂਦੀ ਉਹਦੇ ਉੱਪਰ ਚਲੇ ਜਾਂਦੇ ਹਨ। ਹਸਨ ਹੇਤ ਗੁਰ ਗਿਰਾ ਅਲਾਈ, ਜਾਂਦਿਆਂ ਜਾਂਦਿਆਂ ਮਹਾਰਾਜ ਨੇ ਹੱਸਣ ਵਾਸਤੇ ਮਰਦਾਨੇ ਨੂੰ ਬਚਨ ਜਾ ਕੇ ਆਏ। ਇਸ ਤਰ੍ਹਾਂ ਮਰਦਾਨੇ ਫਲ ਤੈ ਭਲ ਖਾਏ, ਵੀ ਮਰਦਾਨੇ ਤੂੰ ਆ ਜਿੱਥੇ ਉਹ ਜੰਗਲ ਵਿੱਚ ਰਾਖਸ਼ ਰਹਿੰਦਾ ਸੀ ਨਾ, ਉਹਦੇ ਕੋਲੋਂ ਬਹੁਤ ਵਧੀਆ ਫਲ ਛਕੇ ਬਈ ਤੂੰ ਰੱਜ ਕੇ ਭਯੋ ਕਿ ਨਹੀਂ ਅੱਜ ਹੋ ਤ੍ਰਿਪਤਾਏ ਜਿਹੜੇ ਫਲ ਜੇ ਖਾ ਕੇ ਤੂੰ ਅਜੇ ਰੱਜ ਗਿਆ ਕਿ ਭੁੱਖਾ ਹੀ ਆ ਦੱਸ ਬਈ ਆਪਣੀ ਗੱਲਬਾਤ ਬੰਦ ਹੱਥ ਦੁਆ ਬੋਲਿਓ ਬਾਨੀ ਉਸ ਵੇਲੇ ਹਾਸ ਬਿਲਾਸ ਜਾ ਬਸਨ ਸੁਣ ਕੇ ਦੋਵੇਂ ਹੱਥ ਜੁੜ ਕੇ ਮਰਦਾਨਾ ਵਚਨ ਬੋਲਿਆ ਕਰੀ ਅਵਗਿਆ ਮੈਂ ਸੁਖਦਾਨੀ ਇਹ ਸੁਖਾਂ ਦੇ ਦੇਣ ਵਾਲੇ ਸਤਿਗੁਰੂ ਮੈਂ ਤੁਹਾਡੀ ਬਹੁਤ ਬੇਅਦਬੀ ਕੀਤੀ ਹੈ ਅਦਕ ਅਨਚ ਤੇ ਬੈਨ ਬਖਾਨੇ ਜਿਹੜੇ ਮਾਰਾ ਮਾਰਾ ਜਿਹੜੇ ਨਹੀਂ ਕਹਿਣ ਯੋਗ ਬਚਨ ਸੀ ਉਹ ਆਪ ਜੀ ਨੂੰ ਮੈਂ ਕਹਿ ਦਿੱਤੇ ਮੂਰਖ ਨੇ ਤਾਂ ਕੋ ਫਲ ਭਾ ਦੁੱਖ ਪ੍ਰਗਟਾਨੇ ਉਹ ਜਿਹੜਾ ਤੁਹਾਨੂੰ ਨਹੀਂ ਕਹਿਣ ਯੋਗ ਬਚਨ ਸੀ ਉਹ ਕਹਿਣੇ ਕਰਕੇ ਮੈਨੂੰ ਬੜਾ ਭਾਰੀ ਉਹਨਾਂ ਦਾ ਫਲ ਦੁੱਖ ਮਿਲਿਆ ਹੈ ਤੁਮ ਕਿਰਪਾਲ ਨਿਜ ਬਿਰਦ ਸੰਭਾਰਾ ਜੀ ਮਹਾਰਾਜ ਦਿਆਲੂ ਕਿਰਪਾਲੂ ਵਾਲਾ ਜਿਹੜਾ ਆਪਣਾ ਬਿਰਦ ਹੈ ਸੁਭਾਅ ਸੰਭਾਲਿਆ ਮੁਝ ਹੈ ਮੁਚਾਵਾ ਦੈਤ ਸੰਘਾਰਾ ਮੈਨੂੰ ਮਹਾਰਾਜ ਦੈਂਤ ਤੋਂ ਬਚਾ ਲਿਆ ਤੇ ਦੈਂਤ ਨੂੰ ਮਾਰ ਸੁੱਟਿਆ ਮੇਰੇ ਪਿੱਛੇ ਸੁਧਾ ਸੰਗ ਵਿਆਕੁਲ ਹੋਇ ਜਾ ਮਹਾਰਾਜ ਮੈਂ ਕੀ ਕਰਾਂ ਸੱਚ ਕਹਿਣਾ ਜਦੋਂ ਭੁੱਖ ਨਾਲ ਮੈਂ ਬਹੁਤਾ ਵਿਆਕਰ ਜਿਹਾ ਹੋ ਜਾਂਦਾ ਖਿਜ ਕਰ ਨੀਕੀ ਮਤ ਬਿਸਰਾਵਾਂ ਫਿਰ ਮੈਂ ਮਹਾਰਾਜ ਖਿਜ ਜਾਂਦਾ ਤੇ ਮੈਂ ਚੰਗੀ ਅਕਲ ਮਤ ਭੁਲਾ ਦਿੰਦਾ ਬੇਅਕਲ ਬਣ ਜਾਂਦਾ ਤਬ ਹੈ ਅਨਚ ਤੇ ਬਚਨ ਅਲਾਓ ਬੇਅਕਲ ਹੋਇਆ ਫਿਰ ਮਹਾਰਾਜ ਆਪ ਜੀ ਨੂੰ ਅਯੋਗ ਜੇ ਬਚਨ ਮੈਂ ਕਹਿਣ ਲੱਗਵੇਂ ਆਪ ਵੀ ਉਜੜੇ ਮੈਨੂੰ ਵੀ ਉਜਾੜਿਆ ਕਰੋ ਤੇ ਕੋ ਫਲ ਮੈਂ ਸੰਕਟ ਪਾਊ ਜਦੋਂ ਇਹੋ ਜਿਹੇ ਅਯੋਗ ਬਚਨ ਕਹਿੰਦਾ ਉਹਨਾਂ ਦਾ ਫਲ ਤਾਂ ਦੁੱਖ ਮਿਲਣਾ ਹੀ ਹੈ ਫਿਰ ਮੈਂ ਦੁੱਖ ਪਾਉਂਦਾ ਫਸਦਾ ਨਾਮ ਤੁਮਾਰ ਪਤਤ ਕੋ ਪਾਵਨ ਤੁਹਾਡਾ ਜਿਹੜਾ ਨਾਮ ਮਹਾਰਾਜ ਪਤਤ ਪਾਵਨ ਵੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੁਹਾਡਾ ਨਾਮ ਹੈ ਬਖਸ਼ੋ ਖਤਾ ਸੰਤ ਮਨ ਭਾਵਨ ਸੰਤਾਂ ਨੇ ਬਖਸ਼ ਮਨ ਨੂੰ ਪਾਉਣ ਵਾਲੇ ਚੰਗੇ ਲੱਗਣ ਵਾਲੇ ਮੈਂ ਭੁੱਲ ਕਰ ਬੈਠਾ ਤੁਸੀਂ ਬਖਸ਼ ਦਿਓ ਤੇ ਬਖਸ਼ ਵੀ ਦਿੱਤੀ ਹੈ ਮਾਫ਼ ਵੀ ਕਰ ਦਿੱਤੀ ਹੈ ਕਮਲ ਬਦਨ ਤੇ ਬਿਗਸੇ ਸੁਣ ਕੇ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਜੀ ਮਰਦਾਨਾ ਤੇ ਇਹੋ ਜਿਹੇ ਬਚਨ ਸੁਣ ਕੇ ਕਬਲ ਵਰਗੇ ਮੁੱਖ ਤੋਂ ਕੁਛ ਥੋੜਾ ਜਿਹਾ ਹੱਸੇ ਹਨ ਬੋਲੇ ਬਚਨ ਦਾਸ ਨਿਜ ਗੁਣ ਕੇ ਮਰਦਾਨੇ ਨੂੰ ਆਪਣਾ ਸੇਵਕ ਜਾਣ ਕੇ ਮਹਾਰਾਜ ਇਉਂ ਬੋਲੇ ਹਨ ਤੁਝ ਪਰ ਖੁਸ਼ੀ ਸਦੀਵ ਹਮਾਰੀ ਮਹਾਰਾਜ ਕਹਿੰਦੇ ਭਾਈ ਮਰਦਾਨੇ ਤੇ ਤੇਰੇ ਉੱਪਰ ਤਾਂ ਸਾਡੀ ਹਮੇਸ਼ਾ ਖੁਸ਼ੀ ਹੈ ਪ੍ਰਸੰਨਤਾ ਹੈ ਬਚਨ ਸੁਣੰਤ ਪ੍ਰਸਿੱਧ ਹੈ ਭਾਰੀ ਜਿਹੜਾ ਇਹੋ ਜਿਹੇ ਬਚਨ ਤੋਂ ਸੁਣਾਉਣਾ ਨਾ ਵੀ ਆਪ ਜਿਹੜੇ ਮੈਨੂੰ ਉਜਾੜਦਾ ਸੀ ਤਾਂ ਤੇਰੇ ਤੇ ਪ੍ਰਸੰਨ ਨੇ ਵੀ ਵਧੀਆ ਗੱਲਾਂ ਕਰਦਾ ਇਹ ਹਰਖਤ ਰਹੀਏ ਸੰਗ ਹਮਾਰੇ ਸਾਨੂੰ ਕੋਈ ਗੁੱਸਾ ਨਹੀਂ ਆਉਂਦਾ ਇਹ ਤਾਂ ਜਾਣਕਾਰਾ ਜਿਹੀ ਹੈ ਵੀ ਮਾੜੀ ਜਿਹੀ ਗਲਤੀ ਕਰੇ ਤੇ ਸਰਾਫ ਦਿੰਦਾ ਧੰਨ ਗੁਰੂ ਨਾਨਕ ਸਾਹਿਬ ਜੀ ਇਹੋ ਜਿਹੇ ਕਹਿਣ ਵਾਲਿਆਂ ਨੂੰ ਵੀ ਕਹਿੰਦੇ ਖੁਸ਼ੀ ਹੈ ਤੇਰੇ ਤੇ ਗੁਰੂ ਨਾਨਕ ਦੀ ਮਹਾਨਤਾ ਹੈ ਇਸੇ ਕਰਕੇ ਬਾਣੀ ਵਿੱਚ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਬਾਕੀ ਰਿਖੀਆਂ ਮੁਨੀਆਂ ਦੇ ਅਵਤਾਰਾਂ ਦੇ ਪ੍ਰਸੰਗ ਪੜ੍ਹੋ ਮਾੜੀ ਮਾੜੀ ਗਲਤੀ ਪਿੱਛੇ ਵੱਡੇ ਵੱਡੇ ਉਹਨਾਂ ਨੂੰ ਸਰਾਪ ਦੇ ਕੇ ਪੰਗੇ ਪਾ ਗਏ ਇਹ ਗੁਰੂ ਨਾਨਕ ਸਾਹਿਬ ਹੈ ਜਿਹਨਾਂ ਨੇ ਸਰਾਪੇ ਹੋਏ ਸਾਰੇ ਬਖਸ਼ੇ ਜਿੱਥੇ ਜਿੱਥੇ ਕੁਛ ਸਰਾਪਿਆ ਪਿਆ ਸੀ ਉੱਥੇ ਉੱਥੇ ਮਹਾਰਾਜ ਗਏ ਉਹ ਪ੍ਰਧਾਨੇ ਨੇ ਵੀ ਕਹਿੰਦੇ ਵੀ ਤੇਰੇ ਉੱਪਰ ਸਾਡੀ ਪ੍ਰਸੰਨਤਾ ਹੈ ਤੇਰੇ ਬਚਨ ਸੁਣ ਕੇ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਹੇ ਜੇ ਬਚਨ ਕਰ ਹੋ ਵਿਚਾਰੇ ਮਰਦਾਨੇ ਜੇ ਸਾਡੇ ਨੂੰ ਤੂੰ ਬਚਨ ਉੱਟੇ ਪੁੱਟੇ ਕਹਿ ਦੀ ਉਹਨਾਂ ਤੂੰ ਬਿਲਕੁਲ ਵਿਚਾਰ ਨਾ ਕਰੋ ਨਾ ਸੰਬੰਧੀ ਮਤਾਂ ਕੋਈ ਤੋਂ ਸੋਚ ਇਸ ਪ੍ਰਕਾਰ ਕੇ ਹਾਸ ਬਿਲਾਸਾ ਇਸ ਤਰ੍ਹਾਂ ਦੇ ਹਾਸ ਬਿਲਾਸ ਦੇ ਜਿਹੜੇ ਬਚਨ ਹਨ ਕਰਤ ਜਾਤ ਗਮਨਤ ਸੁਖ ਰਾਸਾ ਸੁਖਾਂ ਦੇ ਸਾ ਖਜ਼ਾਨਾ ਰੂਪ ਸਤਿਗੁਰੂ ਹੈ ਨਾਲੇ ਹਾਸ ਬਿਲਾਸ ਦੇ ਵਚਨ ਕਰਦੇ ਨਾਲੇ ਰਸਤਾ ਤਰੀ ਕਰਦੇ ਚਲੇ ਜਾ ਰਹੇ ਹਨ ਚਲ ਤਿਓ ਕੇਤੇ ਦਿਵਸ ਬਿਤਾਏ ਇਸ ਤਰ੍ਹਾਂ ਮਹਾਰਾਜ ਰੋਜ਼ ਦੀ ਰੋਜ਼ ਚਲਦਿਆਂ ਚਲਦਿਆਂ ਕੁਝ ਦਿਨ ਬਤੀਤ ਕਰ ਦਿੱਤੇ ਮਗ ਮਹਿਪੁਰਨ ਗ੍ਰਾਮ ਕੋ ਆਏ ਰਸਤੇ ਜਾਂਦਿਆਂ ਨਾ ਕੋਈ ਸ਼ਹਿਰ ਆਇਆ ਨਾ ਕੋਈ ਪਿੰਡ ਆਇਆ ਹੈ ਚਾਹੁੰਦੇ ਸ਼ਹੂਤੀ ਉਜਾੜ ਬਿਸਾਲਾ ਸਵੇਰੇ ਚਾਰ ਸਪੇਰੇ ਉਜਾੜ ਹੀ ਉਜਾੜ ਹੈ ਸੀ ਬਹੁਤ ਤਕੜੀ ਮਰਦਾਨਾ ਬੋਲੇ ਦਿਓ ਤੇ ਹਿਕਾਲਾ। ਸਵੇਰੇ ਫਿਰ ਮਰਦਾਨਾ ਆਪਣੇ ਮੁਖੋਂ ਇਸ ਤਰ੍ਹਾਂ ਬੋਲਿਆ, ਨਿਸ ਦਿਨ ਬੀਤੇ ਉਜਾਰ ਮਝਾਰੀ, ਰਾਤ ਵੀ ਦਿਨ ਵੀ ਉਜਾੜ ਵਿੱਚ ਹੀ ਸਾਡਾ ਲੰਘਦਾ ਹੈ। ਆਵਹਿ ਨਗਰ ਕੇ ਨਹੀਂ ਅਗਾਰੀ, ਗੁਰੂ ਨਾਨਕ ਸਾਹਿਬ ਅੱਗੇ ਕੋਈ ਮਾੜਾ ਮੋਟਾ ਨਗਰ ਆਊ, ਕੋਈ ਸ਼ਹਿਰ ਆਊ ਕੇ ਨਹੀਂ ਆਊਗਾ। ਕਿਤੇ ਦਿਵਸ ਗਮ ਨੇ ਮਗ ਮਾਹੀ, ਲੋ ਮਾਰਾ ਕਿੰਨੇ ਦਿਨ ਹੋ ਗਿਆ ਰਸਤੇ ਵਿੱਚ ਚਲਦਿਆਂ ਚਲਦਿਆਂ ਨੂੰ, ਗ੍ਰਾਮ ਨਗਰ ਕੋ ਆਵਾ ਨਾਹੀ, ਰਸਤੇ ਨਾ ਕੋਈ ਪਿੰਡ ਆਇਆ ਨਾ ਕੋਈ ਨਗਰ ਆਇਆ ਨਾ ਕੋਈ ਸ਼ਹਿਰ ਆਇਆ ਹੈ। ਜਾਵਹ ਚੱਲੇ ਉਜਾਰ ਮਹਾਨ, ਦੇਖੋ ਮਾਰਾ ਬੜੀ ਭਾਰੀ ਉਜਾੜੀ ਉਜਾੜ ਇਹਦੇ ਤੁਸੀਂ ਤੁਰੇ ਜਾਂਦੇ ਹੋ, ਬਿਨਾਂ ਪ੍ਰਯੋਜਨ ਜਾਏ ਨ ਜਾਨ, ਸਮਝਿਆ ਨੀ ਜਾਂਦਾ ਕੋਈ ਮਤਵਲ ਤਾਂ ਹੈ ਨਹੀਂ ਹੈ ਵੀ ਇੱਥੇ ਕੋਈ ਆਪਣਾ ਪ੍ਰਯੋਜਨ ਮਤਵਲ ਪੂਰਾ ਹੋ ਉਜਾੜ ਵਿੱਚ, ਬਿਨਾਂ ਮਤਵਲ ਤੋਂ ਤੁਸੀਂ ਤੁਰੇ ਜਾਂਦੇ ਹੋ ਉਜਾੜ ਵਿੱਚ। ਸੁਣ ਕਰ ਬਿਗਸੇ ਪੰਕਜ ਨੈਨਾ, ਮਰਦਾਨੇ ਤੋਂ ਸੁਣ ਕੇ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਕੁਝ ਹੱਸੇ ਹਨ, ਤਿਹ ਬਿਲੋਕ ਕੈ ਉਚਰੇ ਬੈਨਾ, ਮਰਦਾਨੇ ਵਲੀ ਵੇਖ ਕੇ ਇਸ ਤਰ੍ਹਾਂ ਬਚਨ ਆਪ ਜੀ ਨੇ ਕਹੇ ਹਨ। ਭਇਓ ਨਗਰ ਬੂਜਨ ਅਨੁਰਾਗੀ, ਮਰਦਾਨਿਆ ਸ਼ਹਿਰ ਦਾ ਨਾਂ ਪੁੱਛਣ ਦਾ ਤੂੰ ਫਿਰ ਪ੍ਰੇਮੀ ਬਣ ਗਿਆ, ਉਧਰ ਵਿਖੈ ਬਹਰੋ ਸ਼ੁੱਧ ਲਾਗੀ, ਇਹ ਤਾਂ ਇਉਂ ਪ੍ਰਤੀਤ ਹੁੰਦਾ ਵੀ ਤੇਰੇ ਢਿੱਡ ਵਿੱਚ ਬੜੀ ਭੁੱਖ ਜਿਹੀ ਲੱਗੀ ਹੋਣੀ ਹੈ। ਮਰਦਾਨੇ ਤਬ ਵਾਕ ਉਚਾਰੇ, ਮਹਾਰਾਜ ਤੋਂ ਸੁਣ ਕੇ ਮਰਦਾਨਾ ਜੀ ਨੇ ਤਦੋਂ ਬਚਨ ਕਹੇ, ਹੈ ਤੋ ਸਹੀ ਸੁਕੌਣ ਨਿਵਾਰੇ, ਮਹਾਰਾਜ ਬਿਲਕੁਲ ਸਹੀ ਭੁੱਖ ਲੱਗੀ ਹੁਣ ਇੱਥੇ ਕੌਣ ਦੂਰ ਕਰੇ ਭੁੱਖ, ਸ਼ੁਦਾ ਲੱਗੀ ਕਿਆ ਆਸਨ ਤਿਆਰੀ, ਲੱਗੀ ਹੈ ਕੀ ਕੋਈ ਭੋਜਨ ਤਿਆਰ ਪਿਆ ਹੋਇਆ, ਰਾਖਿਓ ਹੈ ਕਿਨ ਆਨ ਅਗਾਰੀ, ਕਿਸੇ ਨੇ ਬਣਾ ਸਵਾਰ ਕੇ ਥਾਲ ਭਰ ਕੇ ਅੱਗੇ ਲਿਆ ਕੇ ਰੱਖਿਆ, ਹਮ ਵਿਚਰਤ ਜਹ ਵੱਡ ਉਦਿਆਨ, ਅਸੀਂ ਤਾਂ ਮਾਰਾ ਉੱਥੇ ਫਿਰ ਰਹੇ ਹਾਂ ਜਿੱਥੇ ਹਰ ਪਾਸੇ ਜੰਗਲ ਹੀ ਜੰਗਲ ਹੈ, ਮ੍ਰਿਤੂ ਹੋਏ ਕਬ ਹੀ ਮਮ ਪ੍ਰਾਣ, ਲੱਗਦਾ ਮੇਰੇ ਪ੍ਰਾਣ ਨਿਕਲ ਜਾਣਗੇ ਕਿਤੇ ਨਾ ਕਿਤੇ ਮੇਰੀ ਮੌਤ ਹੋ ਜਾਊ ਇੱਥੇ ਜੰਗਲ ਵਿੱਚ, ਕਹੂੰ ਕਹੂੰ ਆਵਤ ਕਰ ਮਾਹੀ, ਕਿਤੇ ਕਿਤੇ ਮਾਰਾ ਮੇਰੇ ਹੱਥਾਂ ਵਿੱਚ ਭੋਜਨ ਮਿਲਦਾ ਪੈਂਦਾ ਹੈ, ਬਿਨਾਂ ਆਹਾਰ ਜੀਵਨਾ ਨਾਹੀ, ਜਾਣਦੇ ਹਾਂ ਜਦੋਂ ਭੋਜਨ ਨਹੀਂ ਨਾ ਮਿਲਿਆ ਭੋਜਨ ਤੋਂ ਬਿਨਾਂ ਤਾਂ ਮਾਰਾ ਮੇਰਾ ਜਿਉਣਾ ਹੋ ਨਹੀਂ ਨਾ ਸਕਣਾ ਹੈ, ਕੋ ਜਾਣੈ ਕਿਉਂ ਹੋਇਆ ਨਿਰਬਾਹੂ, ਕੌਣ ਕੋਈ ਜਾਣਦਾ ਵੀ ਕਿਵੇਂ ਮਾਰਾ ਤੁਹਾਡੇ ਨਾਲ ਮੇਰਾ ਨਿਭਾ ਹੋਈ ਜਾਂਦਾ ਹੈ, ਬਿਨ ਆਹਾਰ ਮੈਂ ਸੰਗ ਫਿਰਾ ਹੂੰ, ਮੈਂ ਮਾਰਾ ਭੋਜਨ ਛਕੇ ਤੋਂ ਬਗੈਰ ਭੁੱਖਾ ਧੋਇਆ ਤੁਹਾਡੇ ਨਾਲ ਫਿਰੀ ਜਾਂਦਾ, ਤੁਮ ਕੋ ਸ਼ੁਦਾ ਪਿਪਾਸਾ ਨਾਹੀ, ਹੇ ਗੁਰੂ ਨਾਨਕ ਸਾਹਿਬ ਨਾ ਤੁਹਾਨੂੰ ਭੁੱਖ ਲੱਗਦੀ ਹੈ ਨਾ ਪਾਣੀ ਪੀਣ ਦੀ ਵਾਸਤੇ ਥੇ ਲੱਗਦੀ ਕਦੇ, ਰਹੋ ਆਨੰਦ ਸਦਾ ਮਨ ਮਾਹੀ, ਤਾਂ ਆਪਣੇ ਮਨ ਵਿੱਚ ਮਾਰਾ ਆਨੰਦ ਖੁਸ਼ ਰਹਿੰਦੇ ਮੋਜਾਂ ਲੁੱਟਦੇ, ਮੰਦ ਮੰਦ ਬਿਗਸਤ ਸ੍ਰੀ ਬਦਨਾ, ਮੈਂ ਭੁੱਖਾ ਧਿਆਇਆ ਮਰਦਾ ਮਾਰਾ ਸੁਣ ਕੇ ਹੌਲੀ ਹੌਲੀ ਹੱਸਣ ਲੱਗੇ ਹਨ, ਕਲੀ ਕੰਧ ਜੋ ਉੱਜਲ ਰਦਨਾ, ਜਿਹੜੇ ਕਹਿੰਦੇ ਮਰਤਬਾਨ ਦਾ ਜਿਵੇਂ ਫੁੱਲ ਹੁੰਦਾ ਨਾ ਚਿੱਟਾ ਇਸ ਤਰ੍ਹਾਂ ਚਿੱਟੇ, ਜਦੋਂ ਮਾਰਾ ਹੱਸੇ ਮੁੱਖ ਤੋਂ ਚਿੱਟੇ ਜਾਂਦੇ ਲਿਖਚੇ ਹਨ ਖਿੜੇ ਦਾ ਦੱਸੇ ਹਨ, ਕਹਿਤ ਭਏ ਸੁਣੀਏ ਮਰਦਾਨਾ, ਮਾਰਾ ਕਹਿਣ ਲੱਗੇ ਮਰਦਾਨੇ ਅਸੀਂ ਤੈਨੂੰ ਕਹਿੰਦੇ ਹਾਂ ਸੁਣ ਲੈ ਧਿਆਨ ਦੇ ਕੇ, ਸੁਦਾ ਸੰਗ ਜੇ ਹੋਏ ਹੱਥ ਪ੍ਰਾਣ, ਜੇ ਭਲਾ ਭੁੱਖ ਦੇ ਨਾਲ ਤੇਰੇ ਪ੍ਰਾਣ ਨਾਸ ਹੋ ਗਏ ਜਾਨ ਨਿਕਲ ਗਈ, ਇਸ ਬਿਧ ਕੋ ਹਮ ਜਾਮਨ ਤੇਰੇ, ਮਰਦਾਨੇ ਇਸ ਤਰ੍ਹਾਂ ਦਾ ਅਸੀਂ ਤੈਨੂੰ ਤੇਰੇ ਕਹਿੰਦੇ ਪੱਕੇ ਜਾਮਨ, ਗਏ ਪ੍ਰਾਣ ਆਨਹਿ ਤਨ ਫੇਰੇ, ਭੁੱਖੇ ਧਿਆਏ ਦੇ ਸਰੀਰ ਵਿੱਚੋਂ ਪ੍ਰਾਣ ਚਲੇ ਲਿਆ, ਅਸੀਂ ਤੈਨੂੰ ਉਹ ਪ੍ਰਾਣਾਂ ਨੂੰ ਮੋੜ ਕੇ ਲਿਆਵਾਂਗੇ, ਪੁਨ ਇੱਕ ਦਿਨ ਮਰਨਾ ਹੈ ਸੱਚ, ਬਾਕੀ ਤਾਂ ਮਰਦਾਨੇ ਇੱਕ ਦਿਨ ਤਾਂ ਬਿਲਕੁਲ ਸੱਚੀ ਮੁੱਚੀ ਮਰਨਾ ਹੀ ਮਰਨਾ ਇੱਥੋਂ, ਜਿਉਂ ਜਲ ਵਿਖੇ ਹੋਏ ਘੱਟ ਕਾਚੋ, ਇਸ ਤਰ੍ਹਾਂ ਪਾਣੀ ਦੇ ਵਿੱਚ ਕੱਚਾ ਕੜਾ ਪਿਆ ਹੋਏ ਉਹ ਖੁਰ ਜਾਂਦਾ ਹੈ, ਇੱਕ ਦਿਨ ਸਰੀਰ ਨੇ ਖੁਰ ਜਾਣਾ ਨਾਸ ਹੋ ਜਾਣਾ ਹੈ, ਦ੍ਰਿਸ਼ਟ ਮਾਨ ਜੋ ਸਕਲ ਪਸਾਰਾ, ਇਹ ਵੀ ਮਰਦਾਨੇ ਅਜਿਹਾ ਸੰਸਾਰ ਦਾ ਪਸਾਰਾ ਖਲਾਰਾ ਦਿਸਣ ਵਾਲਾ ਹੈ, ਇਹ ਜਾਨਾ ਹੈ ਕਾਲ ਅਹਾਰਾ, ਸਾਰਾ ਸੰਸਾਰ ਨੂੰ ਜਾਣ ਲਾ ਪਸਾਰ ਨੂੰ ਵੀ ਇਹ ਕਾਲ ਦਾ ਹੀ ਇੱਕ ਭੋਜਨ ਹੈ ਕਾਲਣੇ ਨੂੰ ਖਾ ਜਾਣਾ ਸਭ ਨੂੰ। ਅਬ ਤੂੰ ਹਿਰਦੇ ਉਧਰ ਨਾਹੀਂ, ਗਾਵੀ ਮਰਦਾਨੇ ਇਧਰ ਉਧਰ ਉਜਾੜ ਜੀ ਦੇ ਕੇ, ਹੁਣ ਤੂੰ ਉਧਰ ਨਾ ਮੈਂ ਦਿਲ ਜਾ ਨਾ ਛੱਡ। ਚਹੋ ਜੇ ਅਚਹੋ ਚੱਲ ਹੋ ਪੂਰਨ ਮਾਹੀ, ਸ਼ਹਿਰ ਨੇੜੇ ਆਉਣ ਵਾਲਾ ਹੈ, ਜੋ ਚਾਹੁੰਦਾ ਹੋ ਤੂੰ ਸ਼ਕਲ ਹੀ ਰਜ ਕੇ। ਨਹੀਂ ਦੂਰ ਅਬ ਆਏ ਨਜੀਕਾ, ਏ ਮਰਦਾਨੇ ਉਹ ਸ਼ਹਿਰ ਦੂਰ ਨਹੀਂ, ਆਪਾਂ ਹੁਣ ਨੇੜੇ ਹੀ ਆ ਗਏ ਉਸਦੇ। ਅਸ ਕਹਿ ਤੂਸ਼ਨ ਭੇ ਜਗ ਟੀਕਾ, ਇਸ ਤਰ੍ਹਾਂ ਦੇ ਬਚਨ ਕਹਿ ਕੇ ਜਗਤ ਦੇ ਟਿੱਕਾ ਰੂਪ ਸ਼੍ਰੋਮਣੀ ਰੂਪ ਸਤਿਗੁਰੂ ਚੁੱਪ ਚਾਪ ਹੋ ਗਏ। ਮੰਦ ਮੰਦ ਗਮਨ ਗੁਰਪੂਰਾ, ਪੂਰਨ ਸਤਿਗੁਰੂ ਹੌਲੀ ਹੌਲੀ ਜਾ ਰਹੇ ਹਨ। ਜਿਹ ਕੋ ਦਰਸ਼ਨ ਸੋਹਤ ਰੂਰਾ, ਜੇ ਬਾਲਾ ਜੀ ਕਹਿੰਦੇ ਜਿਨ੍ਹਾਂ ਦੇ ਦਰਸ਼ਨ ਬੜੇ ਸੋਹਣੇ ਸਜਦੇ ਫਵਦੇ ਹਨ। ਦੋਹਰਾ ਨਿਕਟ ਨਗਰ ਆਵਾ ਤਬੈ, ਚਲਦਿਆਂ ਹੌਲੀ ਹੌਲੀ ਨੇੜੇ ਇੱਕ ਸ਼ਹਿਰ ਆ ਗਿਆ ਹੈ। ਬਹੁਤ ਸੁੰਦਰ ਦੁੱਤਵੰਤ, ਕਹਿੰਦੇ ਸੋਹਣਾ ਹੈ ਤੇ ਬੜੀ ਸੋਭਾ ਵਾਲਾ ਹੈ ਉਹ ਸ਼ਹਿਰ। ਦੇਖ ਜਿਸੇ ਅਮਰਾਵਤੀ, ਸ਼ਹਿਰ ਨੂੰ ਦੇਖ ਕੇ ਜਿਹੜੀ ਇੰਦਰ ਦੀ ਪੁਰੀ ਹੈ, ਨੀਚੇ ਨੈਣ ਕਰੰਤ, ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦੀ ਵੀ ਇਹੋ ਜਿਹੀ ਇੰਦਰ ਪੁਰੀ ਤਾਂ ਮੈਂ ਨੀ ਸੋਹਣੀ, ਜਿਹੋ ਜਿਹਾ ਇਹ ਸ਼ਹਿਰ ਸੋਹਣਾ ਹੈ। ਚੌਪਈ ਚਾਹੁੰਦੇ ਜਿਸਕੇ ਉਪਬਨ ਸੋ ਹੈ, ਸ਼ਹਿਰ ਦੇ ਕਹਿੰਦੇ ਚਾਰ ਸ਼ਫੇਰੇ ਬੜੇ ਚੰਗੇ ਬਗੀਚੇ ਬਾਗ ਸੋ ਰਹੇ। ਕੁਸਮ ਬਾਟਿਕਾ ਬਹੁ ਮਨ ਮੋਹ ਹੈ, ਫੁੱਲਾਂ ਦੀਆਂ ਬਗੀਚੀਆਂ ਹੈ ਤੇ ਦੇਖਣ ਵਾਲੇ ਦੇ ਮਨ ਨੂੰ ਮੋਹ ਰਹੀਆਂ। ਕੰਚਨ ਕੋ ਗੱਡ ਵੱਡੋ ਬਿਰਾਜੈ, ਸ਼ਹਿਰ ਦੇ ਵਿੱਚ ਸੋਨੇ ਦਾ ਬਹੁਤ ਵੱਡਾ ਇੱਕ ਕਿਲਾ ਕਹਿੰਦੇ ਸਜ ਰਿਹਾ ਹੈ। ਨਾਨਾ ਰੰਗ ਜਰੇ ਨਗ ਛਾਜੈ, ਇਸ ਕਿਲੇ ਦੇ ਵਿੱਚ ਨਾਨਾ ਤਰ੍ਹਾਂ ਦੇ ਕਹਿੰਦੇ ਨਗ ਜੜੇ ਹੋਏ ਆ ਤੇ ਸਜ ਫਬ ਰਿਹਾ ਹੈ। ਉੱਚੀ ਅਟਾ ਕਲਸ ਮਨ ਭਾਵਨ, ਸ਼ਹਿਰ ਦੀਆਂ ਜਿਹੜੀਆਂ ਅਟਾਰੀਆਂ ਉੱਚੀਆਂ ਬਣੀਆਂ ਉਹਨਾਂ ਦੇ ਮਨ ਭਾਉਂਦੇ ਉੱਪਰ ਕਲਸ ਲੱਗੇ ਹੋਏ। ਦਰ ਪਰ ਤੋਰਨ ਬਦੀ ਸੁਹਾਵਤ, ਦਰਵਾਜ਼ਿਆਂ ਦੇ ਅੱਗੇ ਜਿਹੜੀਆਂ ਬੰਧਨ ਬਾਰਾਂ ਜੀਆਂ ਬੰਨੀਆਂ ਹੋਈਆਂ ਹੈ ਉਹ ਸੋਭ ਰਹੀਆਂ, ਲੜੀਆਂ ਲਮਕ ਰਹੀਆਂ ਹਨ। ਚੰਦਨ ਕੇ ਕਪਾਟ ਵੱਡ ਸ਼ੋਭਾ, ਜਿਹੜੇ ਮਕਾਨ ਉਹਨਾਂ ਦੇ ਜਿਹੜੇ ਤਖਤੇ ਆ ਬਾਮਨ ਚੰਦਨ ਦੇ ਆ, ਉਹ ਲੱਗੇ ਬੜੇ ਸੋਭਦੇ ਆ ਕਸ਼ੂ ਵਾਲੇ। ਜਿਨਕੋ ਪਿਖ ਦੇਵਨ ਮਨ ਲੋਭਾ, ਇਹਨਾਂ ਤਖਤਿਆਂ ਨੂੰ ਦੇਖ ਤੇ ਦੇਵਤਿਆਂ ਦਾ ਮਨ ਵੀ ਲਵਾਏ ਮਾਨ ਹੁੰਦਾ ਵੀ ਇਹੋ ਜਿਹੇ ਸਾਡੇ ਘਰਾਂ ਦੇ ਦਰਵਾਜ਼ੇ ਹੈ ਨੀ ਚੰਗੇ। ਜਗਮਗ ਚਮਤਕਾਰ ਸ਼ਬ ਪਾਈ, ਜਿਹੜੇ ਮਕਾਨ ਹੈ ਉਹਨਾਂ ਨੇ ਕਹਿੰਦੇ ਜਗਮਗ ਕਰਕੇ ਬੜੀ ਚਮਤਕਾਰ ਦੀ ਛਵੀ ਪਾਈ ਹੈ, ਪਰ ਚਮਕਾਰੇ ਮਾਰੇ ਦਮਕਾਂ ਮਾਰ ਰਹੀ ਹੈ ਦਰਵਾਜ਼ੇ ਤੇ ਮਕਾਨ ਹੈ। ਮਨ ਹੋ ਚੜੇ ਬਹੁਤੇ ਦਿਨ ਰਾਈ, ਮਨੋ ਕਹਿੰਦੇ ਬਹੁਤੇ ਜਿਵੇਂ ਸੂਰਜ ਚੜੇ ਹੋਣ, ਇਸ ਤਰ੍ਹਾਂ ਮਕਾਨ ਚਮਕ ਦਮਕ ਰਹੇ। ਪਹੁੰਚੇ ਜਬ ਤੇ ਨਗਰ ਸਮੀਪਾ, ਉਹ ਸ਼ਹਿਰ ਦੇ ਬਿਲਕੁਲ ਨੇੜੇ ਸਤਿਗੁਰੂ ਜਾ ਪਹੁੰਚੇ। ਬੈਠੇ ਸ੍ਰੀ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ ਜਾ ਬੈਠੇ ਬਾਹਰ ਬਾਹਰ। ਮਰਦਾਨੇ ਸੋ ਬਚਨ ਉਚਾਰਾ, ਬੈਠ ਕੇ ਮਰਦਾਨੇ ਦੇ ਸਾਥ ਆਪ ਜੀ ਨੇ ਉਹ ਬਚਨ ਕਿਹਾ। ਚਾਹੋ ਨਗਰ ਅਬ ਲੇ ਹੋ ਨਿਹਾਰਾ, ਵੀ ਮਰਦਾਨੇ ਚਲਾ ਜਾ, ਤੂੰ ਕਹਿੰਦਾ ਸੀ ਸ਼ਹਿਰ ਆਊ ਕਿ ਨਹੀਂ, ਉਹ ਕਹਿੰਦੇ ਦੇਖ ਲਾ ਆ ਗਿਆ ਸ਼ਹਿਰ। ਪੂਜਤ ਥੋ ਮਗ ਮਹਿ ਬਹੁ ਬਾਰੀ, ਰਸਤੇ ਚ ਆਉਂਦਾ ਆਉਂਦਾ ਤੂੰ ਬਹੁਤ ਵਾਰੀ ਪੁੱਛਦਾ ਸੀ ਸ਼ਹਿਰ ਆਊ ਕਿ ਨਹੀਂ ਆਊਗਾ ਜੀ। ਖਾਏ ਅਸਨ ਕਰ ਸ਼ੁਦਾ ਨਿਵਾਰੀ, ਵੀ ਮਰਦਾਨੇ ਹੁਣ ਤੂੰ ਸ਼ਹਿਰ ਆ ਗਿਆ, ਇੱਥੇ ਭੋਜਨ ਛੱਕ ਕੇ ਤੇ ਆਪਣੀ ਭੁੱਖ ਦੂਰ ਕਰ ਲੈ। ਸ੍ਰੀ ਪ੍ਰਭ ਗੰਠ ਨ ਪਟ ਇੱਕ ਦਮ, ਲੱਗਿਆ ਮਹਾਰਾਜ ਸ਼ਹਿਰ ਤਾਂ ਆ ਗਿਆ, ਆਪਣੇ ਕੱਪੜੇ ਦੀ ਗੰਢ ਦੇ ਵਿੱਚ ਇੱਕ ਦਮੜਾ ਵੀ ਹੈ ਨੀ, ਇੱਕ ਰੁਪਈਆ ਵੀ ਨੀ ਬੰਨਿਆ ਪੱਲੇ ਤਾਂ। ਬਿਨਾਂ ਮੁੱਲ ਖਾਵਾਂ ਕਿਹ ਤਾਮੂ, ਬਿਨਾਂ ਮੁੱਲ ਤੋਂ ਕਿਹੜੇ ਘਰ ਕਿਹੜੀ ਦੁਕਾਨ ਤੇ ਜਾ ਕੇ ਮੈਂ ਖਾਵਾਂਗਾ। ਨਹੀਂ ਕਹੂੰ ਇਹ ਥਾਨ ਚਨਾਰੀ, ਕੀ ਮਹਾਰਾਜ ਇਸ ਸ਼ਹਿਰ ਵਿੱਚ ਮੇਰੀ ਕੋਈ ਜਾਣ ਪਛਾਣ ਤਾਂ ਹੈ ਨੀ, ਚਾਚਾ ਤਾਇਆ ਤਾਂ ਹੈ ਨੀ ਕੋਈ ਇੱਥੇ। ਉਧਰ ਸ਼ੁਦਾ ਵਿਆਪੀ ਮੁਝ ਭਾਰੀ, ਕਈ ਦਿਨਾਂ ਤੋਂ ਮੇਰੇ ਪੇਟ ਵਿੱਚ ਬਹੁਤੀ ਭੁੱਖ ਮਹਾਰਾਜ ਚਿੰਬੜੀ ਲੱਗੀ ਹੋਈ ਹੈ। ਬਿਗਸ ਬਦਨ ਤੇ ਬਚਨ ਬਖਾਨਾ, ਮਹਾਰਾਜ ਨੇ ਮੁੱਖੋਂ ਹੱਸਦਿਆਂ ਹੱਸਦਿਆਂ ਮਰਦਾਨੇ ਨੂੰ ਬਚਨ ਕਹਿ ਦਿੱਤਾ। ਸਗਰੋ ਨਗਰ ਦਿਓ ਮਰਦਾਨਾ, ਮੈਂ ਤੈਨੂੰ ਸਾਰਾ ਸ਼ਹਿਰ ਹੀ ਸੌਂਪਦਾ, ਸਾਰਾ ਸ਼ਹਿਰ ਤੇਰਾ ਹੀ ਹੈ, ਜਿੱਥੋਂ ਮਰ ਮਰਜ਼ੀ ਚੱਕ ਕੇ ਖਾ ਪੀ। ਜਹ ਸੁੰਦਰ ਭੋਜਨ ਕੋ ਪਾਵਾ। ਹੇ ਮਰਦਾਨੇ, ਤੈਨੂੰ ਕਿਸੇ ਦੀ ਪੁੱਛਣ ਦੀ ਲੋੜ ਨੀ, ਜਿੱਥੇ ਦੁਕਾਨ ਤੇ ਸੋਹਣੇ ਭੋਜਨ ਤੂੰ ਪਾਵੇਂ ਦੇਖੇ। ਜੋ ਕੁਛ ਚਾਹੋ ਤਹ ਤੇ ਲੈ ਖਾਵਾ। ਕਹਿੰਦੇ ਜੋ ਚੈਨ ਹੈ ਉੱਥੇ ਕਹਿ ਕੇ ਖਾ ਪੀ ਨੀ, ਸਾਰਾ ਸ਼ਹਿਰ ਤੈਨੂੰ ਦੇ ਤਾ ਆਸਾਨ। ਹੇ ਪ੍ਰਭ ਪੁਰ ਮਹਿ ਮੁਝ ਗਹਿ ਵਾਵਾ। ਕਹਿਣ ਲੱਗਿਆ ਮਹਾਰਾ, ਮੈਨੂੰ ਸ਼ਹਿਰ ਚੋਂ ਕਿਸੇ ਤੋਂ ਤੁਸੀਂ ਫੜਾਓਗੇ। ਨਰਨ ਨਿਕਟ ਤੇ ਮਾਰ ਕਰਾਵੋ। ਚੁੱਕ ਕੇ ਖਾਣ ਲੱਗਿਆ ਉਹਨਾਂ ਪੁਰਸ਼ਾਂ ਤੋਂ, ਮੈਥੋਂ ਚੰਗੀ ਮਾਰ ਕਰਾਓਗੇ, ਚਾਟਾ ਛਕਵਾਓਗੇ ਮੈਨੂੰ ਫੜਾ ਕੇ। ਤਸਕਰ ਲੱਖ ਕਰ ਕੈਦ ਮਝਾਰਾ। ਮੈਨੂੰ ਵੇਖ ਲੈਣਾ ਵੀ ਇਹ ਚੋਰ ਹੈ, ਫੜ ਕੇ ਕਹਿੰਦੇ ਮੈਨੂੰ ਕੈਦ ਵਿੱਚ ਸੁੱਟ ਦੇਣਗੇ। ਬੰਦ ਲੇਹ ਭਲ ਖਾਓ ਹਾਰਾ। ਬੰਨ ਕੇ ਸੁੱਟ ਦੇਣਗੇ ਉੱਥੇ ਮੈਨੂੰ ਕੈਦ ਵਿੱਚ, ਚੰਗਾ ਭੋਜਨ ਛਕੂ ਸ਼ਹਿਰ ਚ। ਗਹਿ ਜੋ ਤੁਝ ਕੋ ਨਗਰ ਮਝਾਰਾ। ਮਹਾਰਾਜ ਕਹਿੰਦੇ ਵੀ ਮਰਦਾਨੇ, ਜਿਹੜਾ ਤੈਨੂੰ ਇਸ ਤਰ੍ਹਾਂ ਭੋਜਨ ਛਕਦਿਆਂ ਵੇਖ ਕੇ ਫੜ ਲਵੇ, ਤਹਾ ਨਾਮ ਕਹਿ ਲਿਓ ਹਮਾਰਾ। ਉੱਥੇ ਤੂੰ ਸਾਡਾ ਨਾਂ ਲੈ ਦੇ, ਵੀ ਗੁਰੂ ਨਾਨਕ ਨੇ ਕਿਹਾ ਸੀ ਜਿੱਥੋਂ ਮਰਜ਼ੀ ਛਕੀ, ਇਸ ਕਰਕੇ ਮੈਂ ਤਾਂ ਉਹਨਾਂ ਦੇ ਕਹਿਣ ਕਰਕੇ ਛਕ ਰਿਹਾ। ਸ਼ੋਰ ਦੇਹ ਖਾਵਹ ਮਨ ਭਾਵ। ਕਹਿੰਦਾ ਜਦੋਂ ਤੂੰ ਸਾਡਾ ਲੈਵੇਂ ਨਾ ਲਏਗਾ, ਤੈਨੂੰ ਉਹਦਾ ਹੀ ਛੱਡ ਦੇਣਗੇ, ਤੇ ਮਨ ਭਾਉਂਦਾ ਖਾਈ ਫਿਰ ਉੱਥੇ। ਅਸ ਸੁਣ ਮਰਦਾਨਾ ਹਰ ਖਾਵਾ। ਇਸ ਤਰ੍ਹਾਂ ਦੇ ਬਚਨ ਸੁਣ ਕੇ ਮਰਦਾਨਾ ਤਾਂ ਬਹੁਤ ਹੀ ਪ੍ਰਸੰਨ ਹੋ ਗਿਆ, ਵੀ ਬਹੁਤ ਵਧੀਆ ਗੱਲ ਬਣ ਗਈ। ਗਮਨਿਓ ਤੂਰਨ ਨਗਰ ਮਝਾਰੂ। ਹਾਂ ਬਸ, ਫੇਰ ਕੀ ਆ, ਝੱਟ ਪਾਟੀ ਸ਼ਹਿਰ ਦੇ ਵਿੱਚ ਚਲੇ ਆ ਗਿਆ। ਜਹ ਚੌਪਰ ਜਿਉਂ ਚਾਰ ਬਜ਼ਾਰੂ। ਇਸ ਤਰ੍ਹਾਂ ਕਹਿੰਦੇ ਜਿਵੇਂ ਚੌਪੜ ਹੁੰਦਾ ਨਾ, ਇਸ ਤਰ੍ਹਾਂ ਦਾ ਸੋਹਣਾ ਬਾਜ਼ਾਰ ਬਣਿਆ ਚੌੜਾ। ਤਹ ਹਾਟਕ ਕੀ ਹਾਟ ਅਨੇਕਾ। ਬਾਜ਼ਾਰ ਦੇ ਜਿਹੜੀਆਂ ਹੱਟਾਂ ਹੈ ਉਹ ਵੀ ਕਹਿੰਦੇ ਸੋਨੇ ਦੀਆਂ ਬਣੀਆਂ ਹੋਈਆਂ। ਜਟੇ ਸੋ ਨਗ ਕੋ ਕਰ ਹੈ ਵਿਵੇਕਾ। ਇਸ ਤਰ੍ਹਾਂ ਸੋਨੇ ਵਿੱਚ ਜੜ ਨਗ ਜਟੇ ਇੱਥੇ ਵੇ ਜੜੇ, ਉਹਨਾਂ ਦਾ ਕੌਣ ਕੀ ਵਿਚਾਰ ਕਰਕੇ ਦੱਸੇ। ਜਿਨ ਮਹਿ ਧਰੀ ਮਿਠਾਈ ਰੂਰੀ। ਜਿਨ੍ਹਾਂ ਦੁਕਾਨਾਂ ਵਿੱਚ ਬਣੀਆਂ ਸੋਹਣੀਆਂ ਮਠਿਆਈਆਂ ਬਣਾ ਬਣਾ ਕੇ ਰੱਖੀਆਂ ਹੋਈਆਂ। ਕਰਿਓ ਤਿਹਾਵਲ ਪੂਪਨ ਪੂਰੀ। ਵਿੱਚੇ ਤਿੰਨ ਮੇਲ ਬਣਾਇਆ, ਵਿੱਚੇ ਕਹਿੰਦੇ ਪੂੜੇ ਤੇ ਪੂੜੀਆਂ ਬਣਾ ਕੇ ਰੱਖੀਆਂ ਹੋਈਆਂ। ਫਿਰ ਹੈ ਮਨੁਜ ਜਹਿ ਸੁਰਨ ਸਮਾਨਾ। ਇੱਥੇ ਸ਼ਹਿਰ ਦੇ ਜਿਹੜੇ ਲੋਕ ਹੈ ਕਹਿੰਦੇ ਦੇਵਤਿਆਂ ਨੂੰ ਫਿਰਦੇ ਘੁੰਮਦੇ। ਪਟ ਭੂਖਨ ਪਹਿਰੇ ਵਿਦ ਨਾਨਾ। ਵਸਤਰ ਵੀ ਗਹਿਣੇ ਤਰ੍ਹਾਂ ਤਰ੍ਹਾਂ ਦੇ ਸੋਹਣੇ ਉਹਨਾਂ ਨੇ ਸਰੀਰ ਤੇ ਪਹਿਨੇ ਆ, ਬਣੇ ਠਣੇ ਫਿਰਦੇ ਆ। ਪੁਰ ਰਚਨਾ ਪਿਖਕੈ ਮਰਦਾਨਾ। ਸ਼ਹਿਰ ਦੀ ਸੋਹਣੀ ਬਣਤਰ ਦੇਖ ਕੇ ਜਨਾ ਭਾਈ ਮਰਦਾਨਾ ਹਰਖਤ ਹੋਇਆ ਔਰ ਮੈਂ ਬਿਸਮਾਨਾ। ਖੁਸ਼ ਹੋਇਆ ਹਿਰਦੇ ਵਿੱਚ, ਬੜਾ ਚਰਜੀ ਹੋ ਗਿਆ, ਹੱਕਾ ਬੱਕਾ ਹੋ ਗਿਆ ਹੈ। ਇੱਕ ਮਾਨਵ ਕੇ ਜਾਇ ਸਮੀਪਾ। ਹਿਰਦੇ ਵਿੱਚ ਕੋਈ ਮਨੁੱਖ ਸੀ ਫਿਰ ਰਿਹਾ, ਉਹਦੇ ਕੋਲ ਜਾ ਕੇ ਮਰਦਾਨੇ ਨੇ ਪੁੱਛਿਓ ਕੌਣ ਨਾਮ ਅਵਨੀਪਾ। ਉਸਨੂੰ ਪੁੱਛਿਆ ਵੀ ਇਹ ਸ਼ਹਿਰ ਦਾ ਰਾਜੇ ਦਾ ਨਾਮ ਵੀ ਭਲਾ ਕੀ ਹੈ। ਪੁਨ ਇਸ ਪੁਰ ਕੋ ਨਾਮ ਬਤਾਵਾ। ਫਿਰ ਵੀ ਇਹ ਸ਼ਹਿਰ ਦਾ ਕੀ ਨਾਂ ਹੈ ਉਹ ਵੀ ਮੈਨੂੰ ਤੂੰ ਦੱਸ ਦੇ। ਮੁਝ ਢਿਗ ਸਰਬ ਬਿਰਤਾਂਤ ਸੁਣਾਵਾ। ਪੁਰਸ਼ਾ ਮੇਰੇ ਕੋਲੇ ਸਾਰਾ ਪ੍ਰਸੰਗ ਸੁਣਾ, ਵੀ ਸ਼ਹਿਰ ਦਾ ਕੀ ਨਾਂ, ਰਾਜੇ ਦਾ ਕੀ ਨਾਂ ਹੈ। ਕਿਹ ਬਿਧ ਹੋਤ ਇਹਾਂ ਵਿਵਹਾਰ। ਬਾਕੀ ਵੀ ਇਹ ਸ਼ਹਿਰ ਦੇ ਜਿਹੜਾ ਕੋਈ ਲੈਣ ਦੇਣ ਹੈ ਉਹ ਕਿਵੇਂ ਹੁੰਦਾ ਹੈ। ਜਹ ਕੰਚਨ ਕੇ ਬਣੇ ਬਜ਼ਾਰਾ। ਜਿੱਥੇ ਆ ਮੈਂ ਦੇਖ ਰਿਹਾ ਸੋਨੇ ਦੀਆਂ ਦੁਕਾਨਾਂ ਦੇ ਬਾਜ਼ਾਰ ਬਣੇ ਪਏ ਹੈ। ਤੇਹ ਨਰਨ ਸੁਣ ਬਚਨ ਉਚਾਰਾ। ਜਿਸ ਮਰਦਾਨ ਜਿਸ ਪੁਰਸ਼ ਤੋਂ ਮਰਦਾਨੇ ਨੇ ਪੁੱਛਿਆ ਸੀ ਉਹਨੇ ਸੁਣ ਕੇ ਉਹ ਕਿਹਾ ਗਿਆ ਨਾਮ ਸਵਰਨਪੁਰ ਪ੍ਰਗਟ ਉਦਾਰਾ। ਵੀ ਮਰਦਾਨੇ ਇਸ ਸ਼ਹਿਰ ਦਾ ਨਾਮ ਸਵਰਨ ਦੀਪ ਹੈ, ਸੋਨ ਦੀਪ ਇਹ ਸ਼ਹਿਰ ਦਾ ਨਾਮ ਹੈ। ਕਵਲ ਨੈਣ ਨਿਰਿਪ ਰਾਜਨ ਰਾਜਾ। ਇੱਥੋਂ ਦਾ ਜਿਹੜਾ ਰਾਜਿਆਂ ਦਾ ਰਾਜਾ ਹੈ ਉਹਦਾ ਨਾਮ ਹੈ ਕਵਲ ਨੈਣ। ਜੇ ਸਮ ਦੂਸਰ ਕੋਏ ਨ ਆਜਾ। ਇਸ ਦੇ ਬਰਾਬਰ ਦਾ ਅੱਜ ਦੇ ਸਮੇਂ ਹੋਰ ਕੋਈ ਦੂਸਰਾ ਨਹੀਂ, 17 ਰਾਜੇ ਇਸ ਦੇ ਅਧੀਨ ਹਨ। ਦੋਹਰਾ ਨਹੀਂ ਮੋਲ ਕਿਹ ਵਸਤ ਕੋ। ਬਾਕੀ ਵੀ ਮਰਦਾਨੇ ਇਹ ਜਿਹੜੀ ਬਾਜ਼ਾਰ ਵਿੱਚ ਵਸਤੂਆਂ ਪਈਆਂ ਇਸ ਦਾ ਕੋਈ ਮੁੱਲ ਨਹੀਂ ਹੈ। ਜੋ ਚਾਹਤ ਸੋ ਲੈ। ਜਿਹੜਾ ਕਿਸੇ ਕੋਈ ਚਾਹੁੰਦਾ ਉਹ ਕਹਿੰਦੇ ਮੁਕਤੀ ਲੈ ਲੈਂਦਾ ਇਥੋਂ। ਮਧੁਰ ਅਸਨ ਜੇ ਹਾਟ ਪਰ। ਇਹ ਮਰਦਾਨੇ ਜਿਹੜੀਆਂ ਮਕਾਨ ਦੁਕਾਨਾਂ ਉੱਪਰ ਕਹਿੰਦੇ ਮਿੱਠੇ ਮਠਿਆਈਆਂ ਭੋਜਨ ਪਏ ਹੋਏ ਧਰਮ ਅਰਥ ਸਭ ਦੇ ਸਭ ਕਹਿੰਦੇ ਪੁਨਾਰਥੀ ਮੁਕਤੀ ਦੇਈ ਜਾਂਦੇ ਆ ਸਭ ਨੂੰ ਚੌਪਈ ਦੇਸ਼ ਵਿਦੇਸ਼ੀ ਜੋ ਜਿਹ ਚਾਹੀ ਵੇ ਮਰਦਾਨੇ ਕੋਈ ਐਸ ਦੇਸ਼ ਦਾ ਹੋਵੇ ਭਾਵੇਂ ਕੋਈ ਵਿਦੇਸ਼ ਤੋਂ ਆਇਆ ਬਾਹਰੋਂ ਆਇਆ ਜੋ ਉਹਨੂੰ ਚਾਹਨਾ ਹੋਵੇ ਦੇਤ ਬਿਹੀਨ ਮੋਲ ਸਭ ਤਾਹੇ ਜਿੰਨੇ ਹਲਵਾਈ ਬੈਠੇ ਆ ਜਾਂ ਹੋਰ ਦੁਕਾਨਦਾਰ ਬਿਨਾਂ ਬਿਨਾਂ ਮੁੱਲ ਤੋਂ ਜਿੰਨਾ ਮੰਗਦਾ ਉਹ ਨਹੀਂ ਦੇ ਦਿੰਦੇ ਮੁਕਤ ਹਰ ਕਿਉਂ ਮਰਦਾਨਾ ਬਚ ਭਾਖੇ ਇਸ ਤਰ੍ਹਾਂ ਮਰਦਾਨਾ ਸੁਣ ਕੇ ਖੁਸ਼ ਹੋ ਗਿਆ ਤੇ ਬਚਨ ਕਹਿਣ ਲੱਗਿਆ ਸ਼ੁਦਾ ਮੁਜੈ ਭੋਜਨ ਕੀ ਕਾਂਖੇ ਦੇਵੀ ਮੈਨੂੰ ਭੁੱਖ ਲੱਗੀ ਹੈ ਭੋਜਨ ਖਾਣ ਦੀ ਚਾਹਨਾ ਹੈ ਇੱਛਾ ਹੈ ਪਰਦੇਸੀ ਮੋਕੋ ਲੱਖ ਲੀਜੈ ਦੇਵੀ ਪੁਰਸ਼ਾ ਮੈਨੂੰ ਬਾਹਰਲੇ ਦੇਸ਼ ਤੋਂ ਆਇਆ ਪਰਦੇਸੀ ਜਾਣ ਲੈ ਆਪਣੋ ਨਾਮ ਬਤਾਵਨ ਕੀ ਜੈ ਦੇਵੀ ਪੁਰਸ਼ ਆਪਣਾ ਮੈਨੂੰ ਨਾਮ ਵੀ ਦੱਸ ਵੀ ਕੀ ਰੱਖਿਆ ਹੋਇਆ ਸੁਣ ਕਰ ਮਾਨਵ ਬਚਨ ਉਚਾਰਾ ਮਰਦਾਨੇ ਤੋਂ ਸੁਣ ਕੇ ਉਹ ਮਨੁੱਖ ਨੇ ਉਹ ਬਚਨ ਕਿਹਾ ਹੈ ਧਰਮ ਸਿੰਘ ਹੈ ਨਾਮ ਹਮਾਰਾ ਮਰਦਾਨੇ ਮੇਰਾ ਨਾਮ ਧਰਮ ਸਿੰਘ ਮਾਪਿਆਂ ਨੇ ਰੱਖਿਆ ਹੈ ਜੋ ਇੱਛਾ ਤਵ ਹਿਰਦੇ ਮਝਾਰਾ ਮਰਦਾਨੇ ਜੋ ਤੇਰੇ ਹਿਰਦੇ ਵਿੱਚ ਇੱਛਾ ਹੈਗੀ ਨਾ ਸ਼ਕਣ ਸ਼ਿਕਾਉਣ ਦੀ ਲੈ ਦੁਕਾਨ ਤੇ ਖਾਹੋ ਆਹਾਰਾ ਸਾਰੀਆਂ ਕਹਿੰਦੇ ਹਲਵਾਈਆਂ ਦੁਕਾਨਾਂ ਖੁੱਲੀਆਂ ਪਈਆਂ ਕਹਿੰਦੇ ਇੱਥੋਂ ਲੈ ਕੇ ਬਸ ਸ਼ਕਸ਼ਿਕਾਲਾ ਮੌਜਨਾ ਇਹ ਠਾਂ ਕਰ ਨਕੋ ਨਾਹੀ ਮਰਦਾਨੇ ਇਸ ਸਥਾਨ ਤੇ ਕਿਸੇ ਦੁਕਾਨ ਨੇ ਤੈਨੂੰ ਨਾਂਹ ਨੂੰ ਨੀ ਕਰਨੀ ਵੀ ਮੈਂ ਨੀ ਦਿੰਦਾ ਮਠਿਆਈ ਦੇਤ ਅਮੋਲੀ ਜੋ ਜਿਹ ਪਾਹੀ ਮਠਿਆਈ ਦੀ ਗੱਲ ਕੀ ਹੈ ਜਿਹੜੀਆਂ ਮੌਲਕ ਵਸਤੂਆਂ ਸੋਨਾ ਚਾਂਦੀ ਨੀਰੇ ਤੂੰ ਮੰਗੇ ਕਹਿੰਦੇ ਬਿਨਾਂ ਮੁੱਲ ਤੋਂ ਤੈਨੂੰ ਮੁਕਤੀ ਉਹ ਦੇ ਦੂ ਦੁਕਾਨਦਾਰ ਦੋਹਰਾ ਮੋਕੋ ਦੇ ਨਿਜ ਹੱਥ ਸੋ ਉਸ ਵੇਲੇ ਮਰਦਾਨਾ ਕਹਿੰਦਾ ਵੀ ਤੂੰ ਬਈ ਆਪਣੇ ਹੱਥਾਂ ਨਾਲ ਲੈ ਕੇ ਤੇ ਫਿਰ ਮੈਨੂੰ ਦੇ ਦੇ ਤਬ ਲੈ ਕਰ ਕੱਛ ਖਾ ਫਿਰ ਤਾਂ ਵੀ ਮੈਂ ਲੈ ਕੇ ਕੁਝ ਨਾ ਕੁਝ ਇਹ ਦੁਕਾਨ ਤੋਂ ਛਕ ਲਗਾ ਜੇ ਤੂੰ ਆਪਣੇ ਹੱਥਾਂ ਨਾਲ ਦੇ ਕੇ ਫਿਰ ਮੈਨੂੰ ਦੇਵੇ ਬਿਨ ਪਛਾਣ ਕਿਉਂ ਲੈ ਸਕੋ ਮਿੱਠੀ ਰਹਿ ਤੇ ਕਿਸੇ ਨਾਲ ਜਾਣ ਪਛਾਣ ਨੀ ਮੈਂ ਕਿਵੇਂ ਲੈ ਸਕਦਾ ਮੰਗਤ ਹੋ ਸ਼ਰਮਾ ਬਾਕੀ ਵੀ ਆ ਦੁਕਾਨ ਤੇ ਜਾ ਕੇ ਜਿਹੜਾ ਮੈਂ ਮੰਗਦਾ ਵੀ ਸ਼ਰਮ ਵੀ ਕਰਦਾ ਹਾਂ ਚੌਪਈ ਧਰਮ ਸਿੰਘ ਸੁਣ ਬੈਨ ਉਚਾਰਾ ਜਿਹੜਾ ਧਰਮ ਸਿੰਘ ਸੀ ਉਹਨੇ ਸੁਣ ਕੇ ਬਚਨ ਕਿਹਾ ਮਰਦਾਨੇ ਨੂੰ ਹੌਲੇ ਦੇਵਾਂ ਚੱਲ ਹੋ ਆਹਾਰਾ ਇਹ ਕਿਹੜੀ ਗੱਲ ਹੈ ਮੈਂ ਤੈਨੂੰ ਹਵਾਈ ਦੀ ਦੁਕਾਨ ਤੇ ਲੈ ਕੇ ਲਿਜਾ ਕੇ ਭੋਜਨ ਲੈ ਦਿੰਦਾ ਹੋਏ ਔਰ ਜੇਤੇ ਤੁਝ ਸੰਗਾ ਇਹ ਵੀ ਮਰਦਾਨੇ ਜੇ ਤੇਰੇ ਨਾਲ ਹੋਰ ਵੀ ਹੋਣ ਦੋ ਚਾਰ ਲੈ ਜਾਵੋ ਤਿੰਨ ਹੇਤ ਨਿਸ਼ੰਗਾ ਨਿਸ਼ੰਗ ਹੋ ਕੇ ਨਿਡਰ ਹੋ ਕੇ ਉਹਨਾਂ ਦਾ ਭੋਜਨ ਵੀ ਤੂੰ ਲੈ ਜੀ ਆਪ ਖਾ ਪੀ ਕੇ ਤੇਹ ਕੇ ਸੰਗ ਕਹਿਤ ਮਰਦਾਨਾ ਉਹ ਜਿਹੜਾ ਧਰਮ ਸਿੰਘ ਉਹਦੇ ਸਾਥ ਮਰਦਾਨਾ ਕਹਿਣ ਲੱਗਿਆ ਸੰਗੀ ਦੋਏ ਕਰੈ ਨਹਿ ਖਾਨਾ ਦੋ ਮੇਰੇ ਨਾਲ ਹੋਰ ਸਾਥੀ ਹੈ ਪਰ ਉਹ ਨੀ ਭੋਜਨ ਖਾਣਾ ਕਰਦੇ ਤੂੰ ਚੱਲ ਕਰ ਮੁਝ ਕੋ ਲੈ ਦੀਜੇ ਧਰਮ ਸਿੰਘ ਤੂੰ ਮੈਨੂੰ ਕਿਸੇ ਹਲਵਾਈ ਦੀ ਦੁਕਾਨ ਤੇ ਲੈ ਜਾ ਕੇ ਤੇ ਚੱਲ ਕੇ ਦੁਆ ਦੇ ਸ਼ੁਦਾ ਉਧਰ ਬਹੁ ਦੂਰ ਕਰੀ ਜੈ ਪੇਟ ਵਿੱਚ ਬੜੀ ਪਕੜੀ ਭੁੱਖ ਲੱਗੀ ਹੈ ਉਹ ਵੀ ਤੂੰ ਦੁਆ ਕੇ ਭੋਜਨ ਦੂਰ ਕਰ ਦੇ ਅਸ ਕਹਿ ਆਗੈ ਕੀਨ ਪਿਆਨਾ ਇਸ ਤਰ੍ਹਾਂ ਦਾ ਬਚਨ ਕਹਿ ਕੇ ਅੱਗੇ ਨੂੰ ਬਾਜ਼ਾਰ ਵੱਲ ਨੂੰ ਚੱਲਣਾ ਕੀਤਾ ਠੰਡੇ ਭੇ ਇੱਕ ਜਾਏ ਦੁਕਾਨਾ ਤਕੜੀ ਹਲਵਾਈ ਦੀ ਦੁਕਾਨ ਸੀ ਉੱਥੇ ਜਾ ਖੜੋਤੇ ਧਰਮ ਸਿੰਘ ਤੇ ਮਰਦਾਨਾ ਜੀ ਧਰਮ ਸਿੰਘ ਕਹਿ ਕਹਿ ਤੇ ਸਤਾਈ ਹਲਵਾਈ ਦੀ ਦੁਕਾਨਦਾਰ ਨੂੰ ਕਹਿਣ ਲੱਗਿਆ ਵੀ ਇਹ ਵੀ ਅਸਨ ਦਿਵਾਇਓ ਸਿਰ ਹਟਾਈ ਇਹ ਵੀ ਆ ਜਿਹੜਾ ਬਾਹਰੋਂ ਆਇਆ ਮਰਦਾਨਾ ਇਹਨੂੰ ਭੋਜਨ ਦੇ ਇਸ ਤਰ੍ਹਾਂ ਕਹਿ ਕੇ ਢਾਈ ਸਿਰ ਨੂੰ ਮੰਗਵਾ ਦਿੱਤੀ ਮੁੰਡਾ ਮਠਿਆਈ ਸੋ ਪ੍ਰਸੰਨ ਖਾਵੇ ਮਰਦਾਨਾ ਉਸ ਨੂੰ ਜਿਹੜਾ ਮਰਦਾਨਾ ਹੈ ਚੰਗੀ ਤਰ੍ਹਾਂ ਪ੍ਰਸੰਨ ਹੋ ਕੇ ਖੁਸ਼ ਹੋ ਕੇ ਖਾ ਰਿਹਾ ਹੈ ਉਧਰ ਅਗਾਏ ਪੀਓ ਪੁਨ ਪਾਨਾ ਢਿੱਡ ਜਿਹਾ ਪੂਰਾ ਭਰ ਲਿਆ ਫਿਰ ਉਤੋਂ ਦੀ ਪਾਣੀ ਪੀ ਲਿਆ ਹੈ ਬਹੁਰ ਨਗਰ ਕੋ ਫਿਰ ਕਰ ਦੇਖਾ ਰੱਜ ਪੁੱਜ ਕੇ ਫਿਰ ਚੰਗੀ ਤਰ੍ਹਾਂ ਸ਼ਹਿਰ ਦੇਖਣ ਲੱਗਿਆ ਮਰਦਾਨਾ ਭਯੋ ਹਿਰਦੇ ਜਿਹੇ ਅਰਖ ਅਰਖ ਵਿਸੇਖਾ ਦੇਖ ਦੇਖ ਕੇ ਜਿਹਦੇ ਹਿਰਦੇ ਵਿੱਚ ਮਰਦਾਨੇ ਦੀ ਬੜੀ ਖੁਸ਼ੀ ਚੜ ਰਹੀ ਹੈ ਚਤੁਰ ਘਟੀ ਮਹਿ ਸਰਬ ਨਿਹਾਰ ਕੇ ਚਾਰ ਘੜੀਆਂ ਇੱਕ ਘੰਟਾ 36 ਮਿੰਟ ਪੌਣੇ ਦੋ ਘੰਟੇ ਸ਼ਹਿਰ ਵੇਖ ਕੇ ਸ੍ਰੀ ਗੁਰ ਢਿੱਗ ਗਮਨਿਓ ਫਿਰ ਮੁੜ ਕੇ ਫਿਰ ਕਹਿੰਦੇ ਵਾਪਸ ਮੁੜ ਕੇ ਸਤਿਗੁਰੂ ਕੋਲ ਆ ਗਿਆ ਏ ਦੇਖ ਦੂਰ ਤੇ ਸ੍ਰੀ ਗੁਣ ਖਾਨੇ ਮਹਾਰਾਜ ਨੇ ਦੂਰੋਂ ਆਉਂਦਿਆਂ ਦੇਖ ਕੇ ਨਾ ਮਰਦਾਨੇ ਨੂੰ ਮਰਦਾਨੇ ਸੰਗ ਬੋਲੇ ਬਾਨੀ ਮਰਦਾਨੇ ਦੇ ਸਾਥਿਓ ਬਚਨ ਬੋਲੇ ਆਪ ਜੀ ਕਹੋ ਨਗਰ ਕਿਸ ਵਿਦ ਕੋ ਦੇਖਾ ਮਰਦਾਨ ਦੱਸ ਕਿਹੋ ਜਿਹਾ ਸ਼ਹਿਰ ਦੇਖਿਆ ਅੱਜ ਤੂੰ ਮੁਖ ਪੰਕਜ ਸੋ ਖਿਰਿਓ ਵਿਸੇਖਾ ਜਿਵੇਂ ਕਵਲ ਖਿੜਿਆ ਹੁੰਦਾ ਉਹ ਤੇਰਾ ਮੂੰਹ ਜਾ ਖਿੜਿਆ ਦਿਸਦਾ ਹੈ ਭਰਿਓ ਹਰਖ ਸੋ ਹਿਰਦਾ ਤੋਹੀ ਬਾਕੀ ਤੇਰਾ ਜਿਹੜਾ ਦਿਲ ਹੈ ਨਾ ਐਨ ਖੁਸ਼ੀ ਨਾਲ ਭਰਿਆ ਦਿਸ ਰਿਹਾ ਅਸਨ ਸੰਗ ਤ੍ਰਿਪਤਿਓ ਬਹੁ ਹੋਹੀ ਲੱਗਦਾ ਵੀ ਭੋਜਨ ਦੇ ਨਾਲ ਤੂੰ ਬਹੁਤ ਅੱਜ ਰੱਜ ਗਿਆ ਹੋਵੇਗਾ ਸੁਣੋ ਪ੍ਰਭੂ ਕਿਆ ਕਰੋ ਬਖਾਨਾ ਸਵੇਰੇ ਮਰਦਾਨਾ ਬੋਲਿਆ ਪਰਮੇਸ਼ਰ ਮੈਂ ਸੁਣੋ ਕੀ ਦੱਸਾਂ ਮਹਾਰਾਜ ਕਬ ਹੈ ਨਾ ਦੇਖਾ ਇਹ ਸਮਥਾਨ ਸਥਾਨ ਤਾਂ ਜ਼ਿੰਦਗੀ ਵਿੱਚ ਮੈਂ ਕਿਤੇ ਦੇਖਿਆ ਹੀ ਨਹੀਂ ਹੈ ਕੰਚਨ ਕੀ ਨਗਰੀ ਬਰ ਮੰਦਰ ਸੇਵਤਾ ਕਰਾਂ ਮਹਾਰਾਜ ਸੋਨੇ ਦਾ ਸ਼ਹਿਰ ਹੀ ਹੈ ਬਣਿਆ ਹੋਇਆ ਬਣੇ ਬਣਾਏ ਭੋਜਨ ਸੁੰਦਰ ਦਵਾਈਆਂ ਦੀਆਂ ਦੁਕਾਨਾਂ ਵਿੱਚ ਬਣੇ ਬਣਾਏ ਸੋਹਣੇ ਪਏ ਭੋਜਨ ਪਏ ਸਕਲੀ ਪੂਪ ਤੇ ਹਾਵਲ ਪੂਰੀ ਉੱਥੇ ਜਲੇਬੀ ਪੂਰੀਆਂ ਤੇ ਪੂਰੇ ਬਣੇ ਪਏ ਸਰਬ ਪਾਕ ਰਾਖੇ ਬਿਦਰੂਰੀ ਸਾਰੇ ਜਿਹੜੇ ਖਾਣੇ ਹੈ ਬਣਾ ਸਵਾਰ ਕੇ ਹੈ ਸਜਾ ਕੇ ਰੱਖੇ ਹੈ ਲੋਕਾਂ ਨੇ ਮੋਦਕ ਖੁਰਮੇ ਬਹੁ ਮਿਸਟਾਨ ਮਾਰਾ ਮੋਦਕ ਵੀ ਲੱਡੂ ਵੀ ਖੁਰਮੇ ਇਸੇ ਤਰ੍ਹਾਂ ਰਸਗੁੱਲੇ ਵੀ ਨਿਕਤੀ ਆਦਿ ਅਨੇਕ ਪਕਵਾਨ ਜਿਹੜੀ ਬੂੰਦੀ ਹੈ ਪਕੌੜੀਆਂ ਮਿੱਠੀਆਂ ਲੂਣ ਵਾਲੀਆਂ ਹੋਰ ਪਕਵਾਨ ਬੜੇ ਹੈ ਦੋਹਰਾ ਦੇ ਬਿਨ ਮੋਲ ਆਹਾਰ ਕੋ ਬਾਕੀ ਮਹਾਰਾਜ ਜਿਹੜਾ ਦੁਕਾਨਦਾਰ ਆ ਬਿਨਾਂ ਲਲ ਤੋਂ ਮਠਿਆਈਆਂ ਦਿੰਦਾ ਹੈ ਜੈਸੀ ਰੁਚ ਜਿਹੇ ਹੋਏ ਕਿਸੇ ਦੀ ਮਠਿਆਈ ਖਾਣ ਦੀ ਰੁਚੀ ਹੋਵੇ ਨਾ ਉਹ ਕਹਿ ਦੇ ਉਹੀ ਬਿਨਾਂ ਮੁੱਲ ਤੋਂ ਦੇ ਦਿੰਦਾ ਏਕ ਮਨੁਜ ਮੋਕੋ ਮਿਲਾ ਸ਼ਹਿਰ ਵਿੱਚ ਮਹਾਰਾਜ ਇੱਕ ਧਰਮ ਸਾਮਨ ਦਾ ਨਾਮ ਦਾ ਮੈਨੂੰ ਇੱਕ ਮਨੁੱਖ ਮਿਲਿਆ ਸੀ ਸ਼ੁਭ ਸੁਭਾਅ ਜਿਹੇ ਕੋਏ ਉਹਦਾ ਜਿਹੜਾ ਸੁਭਾਅ ਬੜਾ ਚੰਗਾ ਸੀ ਚੌਪਈ ਤੇ ਭੋਜਨ ਬਹੁ ਮੁਜੈ ਦਿਵਾਇਆ ਮਹਾਰਾਜ ਜਿਹੜਾ ਧਰਮ ਸਿੰਘ ਸੀ ਉਹਨੇ ਮੈਨੂੰ ਖੁੱਲ੍ਹਾ ਹੀ ਭੋਜਨ ਮਠਿਆਈਆਂ ਦਵਾ ਦਿੱਤੀਆਂ ਸੀ ਇਸ ਵਿਧ ਮੁਖ ਤੇ ਵਾਕ ਲਾਇਆ ਇਸ ਤਰ੍ਹਾਂ ਦੇ ਮੁਖੋਂ ਬਚਨ ਕਹੇ ਉਸਨੇ ਜੇਤੇ ਔਰ ਅਹੈ ਤੁਝ ਸੰਗਾ ਕਹਿਣ ਲਾ ਵੀ ਮਰਦਾਨੇ ਹੋਰ ਤੇਰੇ ਨਾਲ ਜਿੰਨੇ ਕ ਹੈਗੇ ਤਿੰਨ ਆਹਾਰ ਲੈ ਜਾਹੋ ਨਿਸੰਗਾ ਨਿਸੰਗ ਨਿਡਰ ਹੋ ਕੇ ਉਹਨਾਂ ਦਾ ਭੋਜਨ ਵੀ ਇੱਥੋਂ ਤੂੰ ਲੈ ਕੇ ਚਲਾ ਜਾ ਮੈਂ ਭਾਖੀ ਹੈ ਸੰਗੀ ਦੋ ਮੈਂ ਤਾਂ ਧਰਮ ਸਿੰਘ ਨੂੰ ਆਖਿਆ ਵੀ ਮੇਰੇ ਨਾਲ ਹੋਰ ਦੋ ਸਾਥੀ ਹੈਗੇ ਨਹ ਖਾਵਤ ਸੰਤੋਖੀ ਸੋ ਉਹ ਤਾਂ ਬੜੇ ਤਕੜੇ ਸੰਤੋਖੀ ਉਹ ਨੀ ਕਦੇ ਸ਼ਕਦੇ ਸ਼ਕਾਉਂਦੇ ਪ੍ਰਿਥਮੈ ਤ੍ਰਿਪਤਿਓ ਖਾਏ ਆਹਾਰ ਗੁਰੂ ਨਾਨਕ ਸਾਹਿਬ ਕੀ ਦੱਸਾਂ ਸਭ ਤੋਂ ਪਹਿਲਾਂ ਤਾਂ ਮੈਂ ਮਠਿਆਈਆਂ ਖਾ ਕੇ ਪੂਰਾ ਰਜਿਆ ਉਨ ਫਿਰ ਕਾ ਸਭ ਨਗਰ ਨਿਹਾਰਾ ਬਾਅਦ ਫਿਰ ਤੁਰ ਕੇ ਚੰਗੀ ਤਰ੍ਹਾਂ ਘੁੰਮ ਕੇ ਸ਼ਹਿਰ ਵੇਖਿਆ ਸੁਣਿਓ ਬਿਗਸੇ ਦੀਨ ਨਿਵਾਜੂ ਮਹਾਰਾਜ ਸੁਣ ਕੇ ਹੱਸੇ ਗਰੀਬਾਂ ਨੂੰ ਨਿਵਾਜਣ ਵਾਲੇ ਕਰਿਓ ਭਲਾ ਮਰਦਾਨੇ ਕਾਜੂ ਮਹਾਰਾਜ ਕਹਿੰਦੇ ਵਿਆਹ ਤਾਂ ਵੀ ਮਰਦਾਨੇ ਵਧੀਆ ਚੰਗਾ ਕੰਮ ਤੂੰ ਕੀਤਾ ਹੈ ਭਇਓ ਤੋਰ ਮਨ ਭਾਵਨ ਸਭ ਹੀ ਕਹਿੰਦੇ ਹੁਣ ਤੇਰੇ ਮਨ ਭਾਉਂਦਾ ਤਾਂ ਸਾਰਾ ਕੁਛ ਹੋ ਗਿਆ ਮਠਿਆਈਆਂ ਮਿਲ ਗਈਆਂ ਦੇਖਿਆ ਸ਼ਹਿਰ ਬੈਸੋ ਗਾਓ ਸ਼ਬਦ ਕੋ ਅਬਹੀ ਹੁਣ ਸਾਡੇ ਕੋਲ ਚੌਂਕੜਾ ਮਾਰ ਬੈਠ ਤੇ ਰਬਾਬ ਲੈ ਕੇ ਸ਼ਬਦ ਗਾ ਕੀਰਤ ਸੁਣਾ ਤੂੰ ਬੈਠ ਗਯੋ ਬੂਝਤ ਪੁਨ ਐਸੇ ਮਹਾਰਾਜ ਕੋਲ ਬੈਠ ਗਿਆ ਤੇ ਕੀਰਤਨ ਕਿਨੇ ਰੱਜੇ ਨੇ ਸੁਣਨਾ ਫਿਰ ਲੱਗ ਗਿਆ ਪੁੱਛਣ ਇਹ ਪੁਰ ਕਰਮ ਕਰਤ ਨਰ ਕੈਸੇ ਇਹ ਸ਼ਹਿਰ ਦੇ ਜਿਹੜੇ ਲੋਕ ਕਿਹੋ ਜਿਹਾ ਕੰਮ ਕਰਦੇ ਮੈਨੂੰ ਇਹ ਦੱਸੋ ਸਰਬ ਅਮੋਲੇ ਸੁਖ ਜਿਨ ਪਾਸੂ ਲੋਕਾਂ ਕੋਲ ਮਹਾਰਾਜ ਸਾਰੇ ਜਿਹੜੇ ਅਮੋਲਕ ਹੀ ਸੁਖ ਹੀ ਹੈ ਜੇ ਨਿਸ ਬਾਸੁਰ ਕਰਤ ਵਿਲਾਸੂ ਜਿਹੜੇ ਲੋਕ ਦਿਨ ਰਾਤ ਮੌਜਾਂ ਮਾਣਦੇ ਸ੍ਰੀ ਨਾਨਕ ਕਹਿ ਸੁਣ ਮਰਦਾਨੇ ਮਹਾਰਾਜ ਸੁਣ ਕੇ ਕਹਿਣ ਲੱਗੇ ਮਰਦਾਨੇ ਸੁਣ ਲੈ ਇਹਾ ਨ ਕੋਉ ਝੂਠ ਬਖਾਨੇ ਇਹ ਜਿੱਥੇ ਤੂੰ ਆਸ਼ਕ ਹੈ ਨਾ ਮੁਕਤੀ ਪੋ ਭੋਜਨ ਇੱਥੇ ਕਹਿੰਦੇ ਕੋਈ ਪੁਰਸ਼ ਝੂਠ ਨਹੀਂ ਬੋਲਦਾ। ਧਰਮ ਕਲਾ ਇਹ ਥਾਨ ਵਿਸਾਲਾ ਮਰਦਾਨੇ, ਧਰਮ ਦੀ ਸ਼ਕਤੀ ਵਾਲਾ ਸਥਾਨ ਹੈ, ਪੁੰਨ ਦੀ ਤਾਕਤ ਵਾਲਾ ਸਥਾਨ ਹੈ। ਸਰਬ ਦੇਸ਼ ਤੇ ਪਾਪ ਨਿਕਾਲਾ, ਜਿਹੜਾ ਇੱਥੋਂ ਦਾ ਰਾਜਾ ਉਹਨੇ ਸਾਰੇ ਇਲਾਕੇ ਵਿੱਚੋਂ ਜਿਹੜਾ ਪਾਪ ਕਹਿੰਦੇ ਬਾਹਰ ਖੱਡ ਮਾਰਿਆ ਹੈ। ਸਤ ਸੰਤੋਖ ਰੱਖ ਹੈ ਉਰਤਾਰੀ, ਇੰਨੇ ਲੋਕ ਹੈ ਸੱਚ ਬੋਲਦੇ ਹੈ, ਸੰਤੋਖ ਦੇ ਵਿੱਚ ਧਾਰ ਦੇ ਲੋਭੀ ਲਾਲਚੀ ਨਹੀਂ ਹੈ। ਕਰਤ ਨਹੀਂ ਮੈਥਨ ਨਰ ਨਾਰੀ, ਬਾਕੀ ਜਿਹੜੇ ਇੱਥੇ ਦੇ ਇਸਤਰੀ ਪੁਰਸ਼ ਹੈ ਜਿਵੇਂ ਬਾਕੀ ਲੋਕ ਸੰਬੰਧ ਕਰਦੇ ਇੱਥੇ ਨਹੀਂ ਉਹ ਕਰ ਕਰਾ ਰਹੇ। ਦ੍ਰਿਸ਼ਟ ਭੋਗ ਕੀ ਇਹ ਠਾਂ ਰੀਤੀ, ਇੱਥੇ ਕਹਿੰਦੇ ਇੱਕ ਦੂਸਰੇ ਦੇ ਨਾਲ ਪ੍ਰੀਤੀ ਨਾਲ ਜਿਹੜਾ ਤੱਕਣਾ ਇਹੀ ਇਹਨਾਂ ਦਾ ਭੋਗ ਹੈ। ਪੁੰਨ ਵਿਖਿਆ ਸਭ ਹਿੰਨ ਕੀ ਪ੍ਰੀਤੀ, ਲੋਕ ਹੈ ਸਾਰਿਆਂ ਦੀ ਕਹਿੰਦੇ ਪੁੰਨ ਕਰਨ ਵਿੱਚ ਹੀ ਪ੍ਰੀਤੀ ਹੈ। ਮਰਦਾਨੇ ਤਬ ਵਾਕ ਲਾਇਓ, ਇਸ ਤਰ੍ਹਾਂ ਦੇ ਬਚਨ ਸੁਣ ਕੇ ਮਰਦਾਨਾ ਜੀ ਨੇ ਫੇਰ ਕਿਹਾ, ਅਚਰਜ ਹੀ ਬਿਰਤੰਤ ਸੁਣਾਇਓ, ਸ਼ਹਿਰ ਦਾ ਪ੍ਰਸੰਗ ਤਾਂ ਤੁਸੀਂ ਚਰ ਜੀ ਅੱਜ ਸੁਣਾਇਆ ਹੈ। ਸਭ ਹੀ ਰੀਤ ਨਵੀਨ ਬਤਾਈ, ਸਾਰੀ ਇਹ ਸ਼ਹਿਰ ਦੀ ਜਿਹੜੀ ਰੀਤੀ ਮਰਜ਼ਾਦਾ ਨਵੀਂ ਦੱਸੀ ਹੈ। ਦੇਖੀ ਸੁਣੀ ਨ ਮੈਂ ਕਿਹ ਥਾਏ, ਤਾਂ ਜਦੋਂ ਦਾ ਜੰਮਿਆ ਨਾ ਕਿਤੇ ਸੁਣੀਆਂ ਨਾ ਅੱਖਾਂ ਦੇ ਨਾਲ ਇਹ ਦੇਖੀ ਹੈ ਕਿਤੇ। ਗੁਰੂ ਕਹੇ ਅਚਰਜ ਕਰ ਤਾਰਾ, ਕਹਿੰਦੇ ਮਰਦਾਨੇ ਜਿਸ ਤਰ੍ਹਾਂ ਕਰਤਾਰ ਅਚਰਜ ਹੈ ਨਾ, ਇੱਕ ਓਂਕਾਰ ਬੇਅੰਤ ਅਪਾਰਾ, ਜਿਹੜਾ ਇੱਕ ਓਂਕਾਰ ਵਾਹਿਗੁਰੂ ਉੱਪਰ ਅਪਾਰੀ ਹੈ। ਅਚਰਜ ਹੀ ਸਭ ਚਰਤ ਤਿਸੂ ਕੇ, ਉਸ ਪਰਮੇਸ਼ਰ ਦੇ ਜਿਹੜੇ ਕਹਤੇ ਕਹਿ ਕਰਤਾ ਉਹ ਵੀ ਇਹ ਚਰਜੀ ਹੈ। ਸਮਝ ਨਾ ਆਵੇ ਹਿਰਦੇ ਕਿਸੂ ਕੇ, ਕੋਈ ਪੁਰਸ਼ ਦੇ ਰਜੇ ਵਿੱਚ ਉਹਦੇ ਕਰਤੱਬਾਂ ਨੂੰ ਕੋਈ ਸਮਝ ਨਹੀਂ ਸਕਦਾ। ਦੋਹਰਾ ਪਰਮਾਣੂ ਸਮ ਦੇਖ ਨਰ, ਮਾਈ ਮਰਦਾਨੇ ਬਾਕੀ ਤਾਂ ਐਵੇਂ ਥੋੜਾ ਬਹੁਤਾ ਜਿਹਾ ਪਦਾਰਥ ਦੇ ਕੇ ਨਾ ਮਨੁੱਖ ਅਫਰਤ ਹੈ ਉਰ ਮਾਰ, ਮੇਰੇ ਦੇ ਵਿੱਚ ਆਫਰ ਜਾਂਦਾ ਆਕੜ ਪੈਂਦਾ ਵੀ ਮੇਰੇ ਕੋਲ ਇੰਨੇ ਰੁਪਈਏ ਇੰਨੇ ਕਿੱਲੇ ਹੈ। ਓਛੇ ਕਲਾ ਦਿਖਾਵਹੀ, ਉਹ ਮਰਦਾਨੇ ਜਿਹੜੇ ਕੋਈ ਹੋਛੇ ਮਤ ਦੇ ਹੁੰਦੇ ਉਹ ਆਪਣੀਆਂ ਮਾੜੀਆਂ ਮੋਟੀਆਂ ਜਿਹੀਆਂ ਚੀਜ਼ਾਂ ਦਿਖਾ ਕੇ ਲੋਕਾਂ ਨੂੰ ਤਾਕਤਾਂ ਦਿਖਾਉਂਦੇ। ਜਰੀ ਜਾਤ ਘੱਟ ਨਾ, ਮਾੜੀ ਜਿਹੀ ਚੀਜ਼ ਇਹਨਾਂ ਨੂੰ ਹਿਰਦੇ ਵਿੱਚ ਸਹਾਰੀ ਨਹੀਂ ਜਾਂਦੀ, ਐਵੇਂ ਆਕੜੀ ਜਾਂਦੇ ਅਸੀਂ ਆਏ ਹਾਂ ਜੀ। ਚੌਪਈ ਕਲੀ ਕਾਲ ਮੈਂ ਇਹ ਸਮ ਰਾਜਾ, ਮਰਦਾਨੇ ਕਲਯੁਗ ਦੇ ਸਮੇਂ ਵਿੱਚ ਇਹਦੇ ਸਮਾਨ ਦਾ ਰਾਜਾ, ਦੂਸਰ ਔਰ ਨ ਕੋ ਸਾਜਾ, ਪਰਮੇਸ਼ਰ ਨੇ ਕਹਿੰਦੇ ਹੋਰ ਨੀ ਕੋਈ ਬਣਾਇਆ ਹੈ। ਧੂਪ ਸਪਤ ਦਸ ਮਨ ਹੈ ਅੰਨ, ਦੇਖ ਲਾ ਮਰਦਾਨੇ ਹੋਰ ਜਿਹੜੇ 17 ਰਾਜੇ ਨਾ ਇਹਦੇ ਈਨ ਮੰਨਦੇ। ਧਰਮਵੰਤ ਗੁਣਵਾਨ ਮਹਾਨਾ, ਕਿਉਂਕਿ ਜਿਹੜਾ ਰਾਜਾ ਹੈ ਧਰਮ ਵਾਲਾ ਹੈ ਤੇ ਗੁਣਾ ਵਾਲਾ ਹੈ। ਸੁਣ ਕਰ ਕਹਿਣ ਲੱਗਾ ਮਰਦਾਨਾ, ਮਰਦਾਨਾ ਸੁਣ ਕੇ ਉਸ ਵੇਲੇ ਫਿਰ ਸਤਿਗੁਰਾਂ ਨੂੰ ਕਹਿਣ ਲੱਗ ਪਿਆ, ਇਹ ਠਾ ਰਹੋ ਕਰੋ ਗੁਜਰਾਨਾ, ਮੇਰਾ ਤਾਂ ਜੀ ਕਰਦਾ ਵੀ ਇੱਥੇ ਰਹੋ, ਇੱਥੇ ਗੁਜ਼ਾਰਾ ਵਧੀਆ ਚੱਲਦਾ। ਥਾਨ ਬਿਲੋ ਕਹੋ ਵੱਡ ਰਮਣੀਕਾ, ਥਾਂ ਥਾਂ ਜਿਹੜਾ ਥਾਂ ਬੜਾ ਸੋਹਣਾ ਹੈ ਉਹਨੂੰ ਵੇਖੋ ਫਿਰ ਤੁਰ ਕੇ, ਬਣਿਓ ਬਣਾਇਓ ਭੋਜਨ ਨੀਕਾ, ਥਾਂ ਥਾਂ ਕੇ ਬਣਿਆ ਬਣਾਇਆ ਚੰਗਾ ਭੋਜਨ ਫਿਰ ਵੇ ਬਣੇ ਪਿਆ, ਜਿੱਥੇ ਜੀ ਕਰਦਾ ਕਹਿ ਕੇ ਛਕ ਲਓ। ਸ੍ਰੀ ਗੁਰ ਕਹੇ ਨਾ ਹਮ ਕਰ ਮਾਹੀ, ਮਹਾਰਾਜ ਕਹਿੰਦੇ ਮਰਦਾਨੇ ਇਹ ਤਾਂ ਵੀ ਸਾਡੇ ਹੱਥ ਵਸ ਦੀ ਗੱਲ ਨਹੀਂ, ਜਹ ਕਰਤਾਰ ਲਿਜਾਵੇ ਜਾਹੀ, ਜਿੱਥੇ ਸਾਨੂੰ ਕਰਤਾਰ ਲਿਜਾਏਗਾ ਉੱਥੇ ਜਾਵਾਂਗੇ, ਜਿੰਨਾ ਚਿਰ ਇੱਥੇ ਰੱਖੇਗਾ ਉਨਾ ਚਿਰ ਰਹਾਂਗੇ। ਅਸ ਕਹਿ ਤੂਸ਼ਨ ਭੇ ਜਗ ਸਾਈ, ਇਸ ਤਰ੍ਹਾਂ ਦੇ ਬਚਨ ਕਹਿ ਕੇ ਜਗਤ ਦੇ ਮਾਲਕ ਚੁੱਪ ਚਾਪ ਹੋ ਗਏ। ਜਿਨਕੇ ਦਰਸ਼ਨ ਕਲਖ ਨਸਾਈ, ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਪਾਪ ਨਾਸ ਹੋ ਜਾਂਦੇ ਹੈ। ਸਪਤ ਦਿਵਸ ਵੈਸੇ ਤਹਿ ਬੀਤੇ, ਜਦੋਂ ਗੁਰੂ ਮਹਾਰਾਜ ਜੀ ਇੱਥੇ ਆ ਕੇ ਬੈਠੇ ਹੈ, ਬੈਠਿਆਂ ਬੈਠਿਆਂ 7 ਦਿਨ ਲੰਘ ਗਏ। ਨਾਮ ਲਏ ਜਿਹ ਜਮ ਭੈ ਪੀਤੇ, ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਜਿਹੜੇ ਜਮ ਧਰਮਰਾਜ ਦੇ ਦੂਤ ਹੈ ਭੈ ਕਰਕੇ ਜੜ ਹੋ ਜਾਂਦੇ ਡਰ ਜਾਂਦੇ। ਦੋਨੋ ਕਾਲ ਜਾਏ ਮਰਦਾਨਾ, ਇੱਧਰ ਜਿਹੜਾ ਮਰਦਾਨਾ ਦੋਵੇਂ ਸੁਭਾ ਸ਼ਾਮ ਚਲਿਆ ਜਾਂਦਾ। ਪੁਰ ਮਹਿ ਜਾਚਾ ਭੋਜਨ ਖਾਨਾ, ਸ਼ਹਿਰ ਵੇ ਜਾ ਕੇ ਮੰਗ ਕੇ ਮਠਿਆਈਆਂ ਛਕ ਲੈਂਦਾ। ਜਿਹ ਦੁਕਾਨ ਕੇ ਜਾਏ ਅਗਾਰੈ, ਜਿਸ ਹਲਵਾਈ ਦੀ ਦੁਕਾਨ ਦੇ ਅੱਗੇ ਜਾ ਕੇ ਖੜਦਾ ਹੈ, ਜਾਚੇ ਤੇ ਸੋ ਅਸਨ ਖੁਆਰੈ, ਜਿਹੜਾ ਭੋਜਨ ਮੰਗਦਾ ਉਹੀ ਇਹਨੂੰ ਦੇ ਦਿੰਦਾ ਖੁਆ ਦਿੰਦਾ ਹੈ, ਪੂਪ ਪੂਰਿਕਾ ਆਦ ਆਹਾਰਾ, ਜਿਵੇਂ ਪੂੜੇ ਪੂੜੀਆਂ ਤੋਂ ਆਦ ਲੈ ਕੇ ਭੋਜਨ ਖਾਏ ਖਾਏ ਹੋਏ ਹਰਖ ਅਪਾਰਾ, ਮਰਦਾਨਾ ਖਾ ਖਾ ਕੇ ਬਹੁਤ ਹੀ ਖੁਸ਼ ਹੁੰਦਾ ਹੈ। ਧਰਮ ਸਿੰਘ ਮਿਲਿਓ ਇੱਕ ਦਿਨ ਤਬ, ਇੱਕ ਦਿਨ ਜਿਹੜਾ ਇਹ ਧਰਮ ਸਿੰਘ ਹੈ ਮਰਦਾਨੇ ਨੂੰ ਫੇਰ ਮਿਲ ਪਿਆ, ਪੂਜਤ ਭਾ ਸੰਗੀ ਜੋ ਤਬ ਬਿਬ, ਪੁੱਛਣ ਲੱਗਿਆ ਮਰਦਾਨੇ ਨੂੰ ਵੀ ਤੇਰੇ ਜਿਹੜੇ ਦੋ ਨਾਲ ਦੇ ਸਾਥੀ ਹੈ, ਨਗਰ ਵਿਖਾ ਦੇਖੇ ਕਬ ਨਾਹੀ, ਤੇਰੇ ਨਾਲ ਤਾਂ ਇਹ ਸ਼ਹਿਰ ਵਿੱਚ ਕਿਤੇ ਆਉਂਦੇ ਦੇਖੇ ਨਹੀਂ, ਕਿਹਤੇ ਲੈ ਭੋਜਨ ਸੋ ਖਾਹੀ, ਮਰਦਾਨੇ ਮੈਨੂੰ ਦੱਸੋ ਤੇਰੇ ਦੋ ਸਾਥੀ ਕਿੱਥੋਂ ਭੋਜਨ ਲੈ ਕੇ ਛਕਦੇ ਹੈ, ਸੰਤੋਖੀ ਸੋ ਨਹਿ ਆਵੇ, ਮਰਦਾਨਾ ਬੋਲਿਆ ਵੀ ਧਰਮ ਸਿੰਘ ਉਹ ਤਾਂ ਸੰਤੋਖੀ ਉਹ ਨੀ ਸ਼ਹਿਰ ਛਾਉਂਦੇ ਹਨ, ਭਾਉ ਸੰਗ ਲੈ ਜਾਏ ਤਾਂ ਖਾਵੇ, ਪ੍ਰੇਮ ਨਾਲ ਕੋਈ ਲੈ ਕੇ ਚਲੇ ਜਾਏ ਫੇਰ ਤਾਂ ਉਹ ਛਕ ਲੈਂਦੇ, ਯੋ ਨਹਿ ਆਏ ਰਹਿ ਪੌਣ ਹਾਰੀ, ਇਸ ਤਰ੍ਹਾਂ ਨੀ ਉਹ ਕਹਿੰਦੇ ਛਕਦੇ, ਬਸ ਪੌਣ ਹਾਰੀ ਰਹਿੰਦੇ ਆ, ਭੁੱਖੇ ਹੀ ਰਹਿੰਦੇ, ਬੈਠ ਰਹੇ ਸੋ ਬਾਗ ਮਝਾਰੀ, ਬਸ ਉਹ ਤਾਂ ਬਾਰ ਬਾਰ ਬਾਗ ਆ ਉਹਦੇ ਵਿੱਚ ਬੈਠੇ ਰਹਿੰਦੇ ਆ, ਪ੍ਰੇਮ ਨਾਲ ਕੋਈ ਲੈ ਜੇ ਫੇਰ ਛਕ ਲੈਂਦੇ। ਸੁਣ ਕਰ ਧਰਮ ਸਿੰਘ ਚਿੱਤ ਠਾਨੇ, ਮਰਦਾਨੇ ਤਾਂ ਸੁਣ ਕੇ ਧਰਮ ਸਿੰਘ ਨੇ ਚਿੱਤ ਵਿੱਚ ਧਾਰੀ ਹੈ, ਦੇਖੇ ਚਾਹੀਏ ਸੰਤ ਮਹਾਨੇ, ਇਹ ਕੋਈ ਮਹਾਨ ਸੰਤ ਹੋਣਗੇ ਵੀ ਜਿਹੜੇ ਸ਼ਹਿਰ ਚ ਨਹੀਂ ਆਉਂਦੇ, ਨਹੀਂ ਤਾਂ ਮੁਖਣੀ ਰਾਮ ਜੀ ਆਟਾ ਰਾਮ ਜੀ ਕਹਿਣ ਵਾਲੇ ਤਾਂ ਬਹੁਤ ਫਿਰਦੇ ਆ। ਪੰਜ ਸੇਰ ਬਰ ਭੋਜਨ ਲੀਨਾ, ਉਸ ਵੇਲੇ ਧਰਮ ਸਿੰਘ ਨੇ ਪੰਜ ਕੁ ਸੇਰ ਜਿਹੜਾ ਉਹ ਮਠਿਆਈ ਦਾ ਭੋਜਨ ਲੈ ਲਿਆ। ਗੁਰ ਮਿਲਨੇ ਹਿਤ ਆਵਨ ਕੀਨੋ, ਗੁਰੂ ਮਹਾਰਾਜ ਨੂੰ ਮਿਲਣ ਵਾਸਤੇ ਆਉਣਾ ਕੀਤਾ ਇਸਨੇ, ਚਹ ਬੈਸੇ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਬੈਠੇ ਬਾਗ ਵਿੱਚ, ਚੱਲ ਕਰ ਪਹੁੰਚੋ ਜਬ ਹੈ ਸਮੀਪਾ, ਧਰਮ ਸਿੰਘ ਚੱਲਦਾ ਹਜੂਰੀ ਵਿੱਚ ਜਾ ਪਹੁੰਚਾ ਹੈ, ਦੂਸਰ ਸੰਗ ਹੁਤੋ ਮਰਦਾਨਾ, ਦੂਸਰਾ ਇਹਦੇ ਨਾਲ ਸੀ ਭਾਈ ਮਰਦਾਨਾ ਜੀ, ਬੰਦੇ ਪਦ ਹੈ ਦੀਨ ਮਹਾਨਾ, ਧਰਮ ਸਿੰਘ ਨੇ ਬਹੁਤ ਹੀ ਨਿਮਰਤਾ ਸਹਿਤ ਹੋ ਕੇ ਹੱਥ ਜੋੜੇ ਅੱਗੇ, ਰਾਖਿਓ ਭੋਜਨ ਗੁਰੂ ਅਗਾਰੇ, ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਦੇ ਚਰਨਾਂ ਦੇ ਅੱਗੇ ਮਠਿਆਈ ਦਾ ਭੋਜਨ ਰੱਖ ਦਿੱਤਾ। ਅਚਹੋ ਸੰਤ ਲਿਹੋ ਭੇਟ ਹਮਾਰੀ, ਇਹ ਕਹਿਣ ਲੱਗਿਆ ਮਹਾਰਾਜ ਨਾਲੇ ਮੇਰੀ ਭੇਟਾ ਲਵੋ ਨਾਲੇ ਆ ਭੋਜਨ ਛਕੋ ਜੀ, ਰਾਵਰ ਕੀ ਮਹਿਮਾ ਸੁਣ ਆਵਾ, ਮਰਦਾਨੇ ਤੋਂ ਆਪ ਜੀ ਦੀ ਮਹਿਮਾ ਸੁਣ ਕੇ ਆਇਆ, ਮਹਾ ਮੋਹ ਬਨ ਕੋ ਦੁਖ ਦਾਵਾ, ਮਹਾਨ ਮੋਹ ਬੜਾ ਜੰਗਲ ਆ ਉਹਨੂੰ ਸਾੜਨ ਵਾਸਤੇ ਤੁਸੀਂ ਤਾਂ ਦਾਵਾ ਅਗਨੀਬਤ ਹੋ ਜੀ, ਦੋਹਰਾ ਧਰਮ ਸਿੰਘ ਕੋ ਦੇਖ ਕਰ, ਉਸ ਵੇਲੇ ਧਰਮ ਸਿੰਘ ਨੂੰ ਆਇਆ ਦੇਖ ਕੇ, ਬੋਲੇ ਕਰੁਣਾ ਪਾਨ, ਕਿਰਪਾ ਦੇ ਘਰ ਹਨ ਗੁਰੂ ਨਾਨਕ ਸਾਹਿਬ ਜੀ, ਇਸ ਤਰ੍ਹਾਂ ਬੋਲੇ, ਕਿਹਨੇ ਪਠਾ ਆਹਾਰ ਇਹ, ਵੀ ਇਹ ਕਿਹਨੇ ਭੋਜਨ ਭੇਜਿਆ ਹੈ, ਕਹੋ ਆਹੋ ਤੁਮ ਕੌਣ, ਦੱਸ ਕੀ ਕੌਣ ਹੈ, ਚੌਪਈ ਕੌਣ ਪ੍ਰਯੋਜਨ ਹੈ ਕੇ ਹਿਤ ਆਇਓ, ਕਿਹੜੇ ਮਤਲਬ ਵਾਸਤੇ ਤੂੰ ਕਹਿੰਦੇ ਚੱਲ ਕੇ ਆਇਆ, ਕਹੋ ਸਰਬ ਬਿਰਤਾਂਤ ਸੁਣਾਵਾ, ਆਪਣਾ ਪ੍ਰਸੰਗ ਵੀ ਕਹਿੰਦੇ ਸੰਸਾਰਾ ਕਹਿ ਕੇ ਸੁਣਾ ਸਾਨੂੰ, ਹੱਥ ਬੰਦ ਤਿੰਨ ਬਚਨ ਬਖਾਨਾ, ਧਰਮ ਸਿੰਘ ਨੇ ਹੱਥ ਜੋੜ ਕੇ ਬਚਨ ਕਹੇ ਸਤਿਗੁਰਾਂ ਨੂੰ, ਸੁਣੋ ਸੰਤ ਜੀ ਤੁਮ ਗਤ ਦਾਨ, ਸੰਤੋ ਸੁਣੋ ਤੁਸੀਂ ਮੁਕਤੀ ਦੇਣ ਵਾਲੇ ਹੋ, ਸਬਦ ਦਿਵਸ ਬੀਤੇ ਤੁਮ ਆਏ, ਮੈਂ ਮਰਦਾਨੇ ਤੋਂ ਸੁਣਿਆ ਵੀ ਤੁਹਾਨੂੰ ਆਇਆ ਇੱਥੇ ਸੱਤ ਦਿਨ ਬੀਤ ਗਏ, ਨਗਰ ਵਿਖਾ ਨਿਜ ਚਰਨ ਨਾ ਪਾਏ, ਲੋ ਮਹਾਰਾਜ ਸਾਡੇ ਸ਼ਹਿਰ ਵਿੱਚ ਤੁਸੀਂ ਪਵਿੱਤਰ ਚਰਨ ਨਹੀਂ ਪਾਏ, ਲੈ ਕੀਨੋ ਨਹਿ ਖਾਨ ਆਹਾਰਾ, ਇਸ ਸ਼ਹਿਰ ਵਿੱਚ ਆ ਕੇ ਇੱਥੋਂ ਲੈ ਕੇ ਭੋਜਨ ਵੀ ਨਹੀਂ ਛਕਣਾ ਕੀਤਾ, ਬੈਸ ਰਹੇ ਉਦਿਆਨਾ ਮਝਾਰਾ, ਜਿਹੜਾ ਜੰਗਲ ਆ ਇਹਦੇ ਵਿੱਚ ਹੀ ਤੁਸੀਂ ਬੈਠ ਰਹੇ ਹੋ ਜੀ, ਸੁਣ ਰਾਵਰ ਕੀ ਸੁਧ ਇਸ ਰੀਤੀ, ਮਰਦਾਨੇ ਤੋਂ ਆਪ ਜੀ ਦੀ ਇਸ ਤਰ੍ਹਾਂ ਦੀ ਰੀਤੀ ਦੀ ਖਬਰ ਸਾਰ ਸੁਣ ਕੇ, ਮੈਂ ਆਨਿਓ ਭੋਜਨ ਯੁੱਤ ਪ੍ਰੀਤੀ, ਮੈਂ ਮਾਰਾ ਪ੍ਰੀਤੀ ਸਹਿਤ ਭੋਜਨ ਲਿਆਂਦਾ, ਵੀ ਇਹ ਕਹਿੰਦਾ ਸੀ ਜਿਹੜਾ ਪ੍ਰੇਮ ਨਾਲ ਲੈ ਕੇ ਜਾਏ ਉਹ ਤਾਂ ਛਕ ਲੈਂਦੇ, ਨਹੀਂ ਤਾਂ ਨਹੀਂ ਛਕਦੇ, ਕਵਲ ਨੈਣ ਹੈ ਨਗਰ ਭਵਾਲਾ, ਕੀ ਮਾਰਾ ਇਹ ਸ਼ਹਿਰ ਦਾ ਜਿਹੜਾ ਰਾਜਾ ਉਹ ਕਵਲ ਨੈਣ ਲੈਣਾ ਹੈ। ਧਰਮਵਾਨ ਨਿਰਮਾਨ ਵਿਸਾਲਾ, ਧਰਮੀ ਮਨ ਵਾਲਾ ਹੈ ਤੇ ਬਹੁਤ ਤਕੜਾ ਮਹਾਨ ਹੈ। ਨਿਜ ਬਲ ਪਰ ਕੋ ਨਹੀਂ ਜਨਾਵੈ, ਆਪਣਾ ਜਿਹੜਾ ਰਾਜਪੁਣੇ ਦਾ ਬਲ ਹੈ ਕਿਸੇ ਉਪਰੇ ਜਮਾਉਂਦਾ ਨੀ, ਦੁਖਾਉਂਦਾ ਨਹੀਂ ਹੈ। ਕਿਸੂ ਰੀਤ ਸੋ ਕਿਸੇ ਨਾ ਦੁਖਾਵੈ, ਕਿਸੇ ਰੀਤੀ ਨਾਲ ਕਿਸੇ ਨੂੰ ਬਿਲਕੁਲ ਨੀ ਇਹ ਦੁਖੀ ਤਾਂ ਕਰਦਾ ਰਾਜ। ਸਭ ਕੋ ਜਨ ਹੈ ਆਪ ਸਮਾਨਾ, ਇਹ ਜਿਹੜਾ ਕਵਲ ਨੈਣ ਰਾਜਾ ਸਾਰਿਆਂ ਨੂੰ ਆਪਣੇ ਵਰਗਾ ਹੀ ਜਾਣਦਾ ਹੈ। ਸਹਿਨਸ਼ੀਲ ਜਨ ਕਰਨਾ ਖਾਨਾ, ਸਹਿਨਸ਼ੀਲਤਾ ਵਾਲਾ ਹੈ, ਕਿਰਪਾ ਦੀ ਤਾਂ ਖਾਣੀ ਹੈ ਰਾਜਾ। ਦੋਹਰਾ ਭੂਪ ਸਪਤ ਦਸ ਆਪ ਹੀ, ਗੁਰੂ ਨਾਨਕ ਸਾਹਿਬ ਜਿਹੜੇ ਹੋਰ ਸਤਾਰਾਂ ਰਾਜੇ ਆਪ ਹੀ, ਮਨ ਹੈ ਇਸ ਕੀ ਆਨ, ਸਾਡੇ ਕਮਲ ਰਾਜੇ ਦੀ ਈਨ ਮੰਨਦੇ ਨਹਿ ਕਿਸ ਹੂੰ ਸੋ ਕਬ ਕਹੈ, ਇਹ ਕਿਸੇ ਰਾਜੇ ਦੇ ਸਾਥ ਕਿਤੇ ਵੀ ਨੀ ਕਹਿੰਦਾ ਵੀ ਮੇਰੀ ਈਨ ਮੰਨੋ। ਕਰ ਨਿਜ ਜੋਰ ਮਹਾਨ, ਆਪਣਾ ਵੀ ਰਾਜਪੁਣੇ ਦਾ ਬਰਜਾ ਦਿਖਾ ਕੇ ਜੋਰ ਜਾ ਦਿਖਾ ਕੇ, ਚੌਪਈ ਅਚ ਹੋ ਸੰਤ ਜੀ ਅਸਨ ਪੁਨੀਤਾ, ਫਿਰ ਕਹਿਣ ਲੱਗਾ ਹੇ ਸੰਤ ਗੁਰੂ ਨਾਨਕ ਸਾਹਿਬ ਜੀ ਜੋ ਪਵਿੱਤਰ ਭੋਜਨ ਅਸ਼ਕੋ ਜੀ, ਸਰਬ ਸੁਨਾਈ ਮੈਂ ਨਿਜ ਰੀਤਾ, ਆਪਣੇ ਰਾਜੇ ਦੀ ਮਰਜ਼ਾਦਾ ਤੁਹਾਨੂੰ ਸਾਰੀ ਸੁਣਾ ਦਿੱਤੀ ਹੈ। ਭਗਤ ਵਸ਼ਲ ਬੋਲੇ ਮੁਖ ਬਾਨੀ, ਜੋ ਭਗਤਾਂ ਨਾਲ ਪਿਆਰ ਕਰਨ ਵਾਲੇ ਸਤਿਗੁਰੂ ਮੁਖੋਂ ਬਚਨ ਬੋਲੇ, ਅਨਬਨ ਵਿਧ ਹਮਨੇ ਪਹਿਚਾਨੀ, ਕਹਿੰਦੇ ਵੀ ਧਰਮ ਸਿੰਘ ਇੱਥੋਂ ਦੀ ਜਿਹੜੀ ਵਿਧੀ ਹੈ ਅਨਬਨ ਜੀ ਅਸੀਂ ਜਾਣੀ ਪਛਾਣੀ, ਨਹਿ ਭੋਜਨ ਹਮ ਇਹ ਠਾਂ ਖਾਵੇ, ਇਸ ਕਰਕੇ ਵੀ ਇਸ ਥਾਂ ਤੇ ਅਸੀਂ ਭੋਜਨ ਨਹੀਂ ਛਕਾਂਗੇ। ਭੂਪਤ ਮਹਿ ਇੱਕ ਦੁੱਖ ਲਿਖਾਵੇ, ਜਿਹੜਾ ਕਮਲ ਨੇ ਰਾਜਾ ਉਹਦੇ ਵਿੱਚ ਅਸੀਂ ਇੱਕ ਔਗਣ ਜਾਣਦੇ ਹਾਂ। ਜਹਾਨ ਦੁੱਖ ਹੋਤ ਹੈ ਕੋਈ, ਇਹ ਵੀ ਧਰਮ ਸਿੰਘ ਜਿੱਥੇ ਕਿਸੇ ਵਿੱਚ ਕੋਈ ਔਗਣ ਨੀ ਨਾ ਹੁੰਦਾ ਹੈ, ਤਹਾਂ ਆਹਾਰ ਪੁਨੀਤੰਗ ਹੋਈ, ਉਹਦੇ ਘਰ ਦਾ ਪਵਿੱਤਰ ਭੋਜਨ ਹੁੰਦਾ ਉਹ ਅਸੀਂ ਛਕ ਲੈਂਦੇ, ਜਿੱਥੇ ਕੋਈ ਔਗਣ ਹੋਵੇ ਉੱਥੇ ਨੀ ਅਸੀਂ ਖਾਂਦੇ ਹਾਂ। ਧਰਮ ਸਿੰਘ ਸੁਣ ਬੈਨ ਉਚਾਰਾ, ਧਰਮ ਸਿੰਘ ਨੇ ਉਸ ਵੇਲੇ ਸੁਣ ਕੇ ਬਚਨ ਕਿਹਾ ਸਤਿਗੁਰਾਂ ਨੂੰ, ਹੈ ਨਿਰਦੋਖ ਭਵਾਲ ਹਮਾਰਾ, ਸਾਡਾ ਜਿਹੜਾ ਰਾਜਾ ਕਮਲ ਹੈ ਉਹ ਔਗਣਾਂ ਤੋਂ ਬਗੈਰ ਉਹ ਕਿਸ ਕੋਈ ਔਗਣ ਗੁਨਾਹ ਨੀ ਉਸ ਵਿੱਚ, ਕੌਣ ਦੁੱਖ ਤਿਸ ਮਹਿ ਤੁਮ ਪਾਵੋ, ਮਹਾਰਾਜ ਜੀ ਸਾਡੇ ਰਾਜੇ ਵਿੱਚ ਤੁਸੀਂ ਕਿਹੜਾ ਔਗਣ ਪਾਉਣੇ, ਕਿਹੜਾ ਔਗਣ ਦੇਖਦੇ ਹੋ, ਨਿਜ ਆਨੰਦ ਤੇ ਹਮ ਹੈ ਬਤਾਵੋ, ਮਹਾਰਾਜ ਆਪਣੇ ਮੁਖ ਤੋਂ ਕਹਿ ਕੇ ਸੁਣਾਓ ਜੀ। ਸ੍ਰੀ ਗੁਰ ਭਾਨੈ ਦੁੱਖ ਜਿਸ ਮਾਹੀ, ਮਹਾਰਾਜ ਕਹਿਣ ਲੱਗੇ ਧਿਆਨ ਸਿੰਘ ਜਿਸ ਦੇ ਵਿੱਚ ਔਗਣ ਹੁੰਦਾ ਹੈ ਨਾ, ਸੋ ਜਾਣਤ ਨਹਿ ਅਪਰ ਲਖਾਹੀ, ਕਹਿੰਦੇ ਉਹ ਆਪ ਹੀ ਜਾਣਦਾ ਹੁੰਦਾ, ਹੋਰਨਾਂ ਨੂੰ ਨੀ ਉਹ ਜਣਾਉਂਦਾ ਹੁੰਦਾ ਆਪਣਾ ਔਗਣ, ਪਰ ਮਨ ਕੀ ਕੋ ਜਾਣਹਿ ਗਾਥਾ, ਕੀ ਦੂਜੇ ਦੀ ਮਨ ਦੀ ਭਲਾ ਕੌਣ ਕੋਈ ਜਾਣਦਾ ਹੁੰਦਾ ਹੈ, ਯੋ ਕਹਿ ਤੂਸ਼ਨ ਭੇ ਜਗਨਾਥਾ, ਇਸ ਤਰ੍ਹਾਂ ਦੀ ਗੱਲਬਾਤ ਕਹਿ ਕੇ ਮਹਾਰਾਜ ਜਗਤ ਦੇ ਮਾਲਕ ਚੁੱਪ ਹੋ ਗਏ। ਦੋਹਰਾ ਪਦ ਬੰਧਨ ਕਰ ਪੁਨ ਗਯੋ, ਉਸ ਵੇਲੇ ਧਰਮ ਸਿੰਘ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਫਿਰ ਚਲਾ ਗਿਆ। ਧਰਮ ਸਿੰਘ ਨਿਰਪ ਪਾਸ, ਧਰਮ ਸਿੰਘ ਕਵਲ ਲੈ ਰਾਜੇ ਕੋਲ, ਤ੍ਰੈ ਅਤੀਤ ਆਏ ਇਹਾਂ, ਜਾ ਕੇ ਕਿਹਾ ਹੈ ਕਵਲ ਲੈ ਸਾਡੇ ਰਾਜਾ ਤਿੰਨ ਬਰਕਤ ਸਾਧੂ ਇੱਥੇ ਬਾਰ ਬਾਰ ਆਏ ਹੋਏ, ਸੁਣ ਹੋ ਸ੍ਰੋਣ ਅਰਦਾਸ, ਮੇਰੀ ਜਿਹੜੀ ਬੇਨਤੀ ਹੈ ਤੁਸੀਂ ਕੰਧੇ ਕੇ ਧਿਆਨ ਦੇ ਕੇ ਸੁਣੋ ਜੀ। ਚੌਪਈ ਏਕ ਨਗਰ ਮਹਿ ਖਾਏ ਅਹਾਰਾ, ਸੰਤਾਂ ਵਿੱਚੋਂ ਇੱਕ ਤਾਂ ਰੋਜ਼ ਆ ਕੇ ਦੋਵੇਂ ਸਮੇਂ ਸ਼ਹਿਰ ਵਿੱਚੋਂ ਭੋਜਨ ਛਕ ਲੈਂਦਾ, ਦੁਆ ਬੈਠੇ ਉਦਿਆਨ ਮਝਾਰਾ, ਦੋ ਜਿਹੜੇ ਸਾਧੂ ਹੈ ਉਹ ਤਾਂ ਜੰਗਲ ਵਿੱਚ ਹੀ ਬੈਠੇ ਬਾਹਰ ਬਾਹਰ, ਸਪਤ ਦਿਵਸ ਭੇ ਆਸਨ ਨਕੀਨੋ, ਉਹਨਾਂ ਨੂੰ ਇੱਥੇ ਆਇਆ ਸੱਤ ਦਿਨ ਹੋ ਗਏ, ਸੱਤ ਦਿਨ ਉਹਨਾਂ ਨੇ ਭੋਜਨ ਨਹੀਂ ਛਕਣਾ ਕੀਤਾ। ਮੈਂ ਲੈ ਗਯੋ ਤਦਪ ਨਹਿਲੀਨੋ, ਕੇਵਲ ਰਾਜਾ ਜੀ ਮੈਂ ਲੈ ਕੇ ਗਿਆ ਤਾਂ ਵੀ ਉਹਨਾਂ ਨੇ ਲਿਆ ਨੀ ਛਕਿਆ ਨਹੀਂ। ਕਹਿਤ ਭੂਪ ਮਹਿ ਦੁੱਖ ਲਿਖਾਵੈ, ਮੈਨੂੰ ਕਹਿੰਦੇ ਵੀ ਧਰਮ ਸਿੰਘ ਤੁਹਾਡੇ ਰਾਜੇ ਵਿੱਚ ਅਸੀਂ ਇੱਕ ਔਗਣ ਜਾਣਦੇ, ਇਹ ਠਾਂ ਹਮ ਨਹਿ ਭੋਜਨ ਖਾਵੈ, ਇਸ ਕਰਕੇ ਇਸ ਥਾਂ ਦਾ ਅਸੀਂ ਵੀ ਭੋਜਨ ਨਹੀਂ ਛਕਾਂਗੇ ਔਗਣਾਂ ਵਾਲੇ ਦਾ। ਮੈਂ ਬੂਝੇ ਸੋ ਨਹੀਂ ਬਖਾਨੈ, ਕਵਲ ਨੇ ਰਾਜਾ ਸੀ ਮੈਂ ਉਹਨਾਂ ਤੋਂ ਪੁੱਛਿਆ ਮੈਨੂੰ ਤਾਂ ਦੱਸਦੇ ਨਹੀਂ, ਕਹਿ ਕਿ ਨਿਰਪਤ ਹਿਰਦੈ ਸਭ ਜਨ, ਮੈਨੂੰ ਕਹਿਣ ਲੱਗੇ ਵੀ ਜਿਹੜਾ ਕਵਲ ਨੇ ਤੁਹਾਡਾ ਰਾਜਾ ਆਪਣੇ ਔਗਣ ਨੂੰ ਹਿਰਦੇ ਚੰਗੀ ਤਰ੍ਹਾਂ ਜਾਣਦਾ ਹੈ, ਕਵਲ ਕਵਲ ਨੈਣ ਸੁਣ ਕਰ ਇਹ ਬਾਤੀ। ਇਸ ਤਰ੍ਹਾਂ ਦੀ ਗੱਲਬਾਤ ਕਵਲ ਨੈਣ ਰਾਜੇ ਨੇ ਸੁਣ ਕੇ ਹੋਇ ਬਿਸ ਮਾਦ ਗੁਣਤ ਬਹੁ ਭਾਂਤੀ ਆਸ਼ਚਰਜਾ ਹੋ ਕੇ ਬਹੁਤ ਨਾ ਕਰਕੇ ਸੋਚਦਾ ਵਿਚਾਰਦਾ ਹੈ। ਚਲ ਹੋ ਸੰਤ ਦੇਖੋ ਮੈਂ ਕੈਸੇ। ਧਰਮ ਸਿੰਘ ਨੂੰ ਕਹਿੰਦਾ ਵੀ ਚੱਲ ਵੀ ਆਪਾਂ ਦੇਖੀਏ ਸੰਤ ਮਹਾਤਮਾ ਕੈਸੇ। ਸਪਤ ਦਿਵਸ ਕੇ ਬਾਹਰ ਬੈਸੇ। ਸੱਤ ਦਿਨ ਹੋ ਗਏ ਸ਼ਹਿਰ ਵਿੱਚ ਨੀ ਆਏ, ਬਾਹਰ ਬਾਹਰ ਹੀ ਭੁੱਖੇ ਤੇ ਆਏ ਬੈਠੇ। ਅਸ ਕਹਿ ਧਰਮ ਸਿੰਘ ਕੇ ਸੰਗਾ। ਇਸ ਤਰ੍ਹਾਂ ਕਹਿ ਕੇ ਨਾ ਧਰਮ ਸਿੰਘ ਦੇ ਸਾਥ ਕਮਲ ਲਹਿਰ ਰਾਜੇ ਨੇ ਗਮਨਿਓ ਉਰਮਹਿ ਦਰਸ ਉਮੰਗਾ। ਦਰਸ਼ਨਾਂ ਦੀ ਇੱਛਾ ਰੱਖ ਕੇ ਤੇ ਚੱਲਿਆ ਨਾਲ। ਉੱਤਮ ਵਸਤ ਭੇਟ ਲੇ ਹਾਥਾ। ਬੜੀਆਂ ਚੰਗੀਆਂ ਚੰਗੀਆਂ ਜਿਹੜੀਆਂ ਵਸਤੂਆਂ ਭੇਟਾ ਵਜੋਂ ਹੱਥ ਵਿੱਚ ਰਾਜੇ ਨੇ ਲੈ ਲਈ। ਯੋਧਾ ਸਚਿਵ ਬਹੁਤ ਜਿਹ ਸਾਥਾ। ਕਮਲ ਨੇ ਰਾਜੇ ਦੇ ਨਾਲ ਜੰਗੀ ਯੋਧੇ ਹੋਰ ਵਜ਼ੀਰ ਹੈ। ਦੋਹਰਾ ਬੰਧਨ ਕਰ ਬੈਠੇ ਉਹ ਨਿਕਟ। ਜਦੋਂ ਇਹ ਕਮਲ ਨੇ ਰਾਜਾ ਮੱਥਾ ਟੇਕ ਕੇ ਨੇੜੇ ਬੈਠ ਗਿਆ। ਰਾਜਮਾਨ ਜਿਹ ਨਾ ਜਿਸ ਨੂੰ ਰਾਜ ਭਗਤ ਦਾ ਕੋਈ ਮਾਣ ਹੰਕਾਰ ਨਹੀਂ। ਕੌਣ ਦੋਖ ਮਮ ਸੰਤ ਜੀ। ਉਸ ਵੇਲੇ ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਸੰਤੋ, ਮੇਰੇ ਵਿੱਚ ਕੀ ਔਗਣ ਦੇਖਿਆ ਤੁਸਾਂ? ਗੁਰੂ ਕਹੈ ਪੁਨ ਤਾਹਿ। ਗੁਰੂ ਮਹਾਰਾਜ ਫਿਰ ਉਸ ਨੂੰ ਕਹਿਣ ਲੱਗੇ ਚੌਪਈ ਭੁਨ ਰਿਪ ਤੁਮ ਜਾਣਤ ਮਨ ਐਸੇ। ਇਹ ਵੀ ਰਾਜੇ ਤੂੰ ਆਪਣੇ ਮਨ ਵਿੱਚ ਇਉਂ ਜਾਣਦਾ ਹੈ। ਜੇ ਮਾਨਵ ਸਭ ਹਮਰੇ ਜੈਸੇ। ਹਾਂਜੀ ਜੇ ਮਾਨਵ ਸਭ ਛੱਡਤਾ ਨਹੀਂ ਦਿੱਤਾ ਕੋਈ ਭੁਨ ਰਿਪ ਤੁਮ ਜਾਣਤ ਮਨ ਐਸੇ। ਇਹ ਰਾਜੇ ਤੂੰ ਆਪਣੇ ਮਨ ਵਿੱਚ ਇਉਂ ਜਾਣਦਾ ਹੈ। ਜੇ ਮਾਨਵ ਸਭ ਹਮਰੇ ਜੈਸੇ। ਜਿਹੜੇ ਸਾਰੇ ਮਨੁੱਖ ਹੈ ਸਾਡੇ ਵਰਗੇ ਹੀ ਹੈ। ਤੋ ਕਿਉਂ ਆਪਣ ਮਨਾਵਨ ਆਨਾ। ਫਿਰ ਤੂੰ ਆਪਣਿਆਂ ਤੋਂ ਕਹਿੰਦੇ ਕਿਉਂ ਈਨ ਮਨਾਉਣਾ ਹੈ। ਮਿਟਾ ਨਾ ਤੁਮਰੇ ਮਨ ਤੇ ਮਨ। ਕਿਉਂਕਿ ਤੇਰੇ ਮਨ ਦੇ ਵਿੱਚੋਂ ਜਿਹੜਾ ਕੋਈ ਮਾਣ ਹੰਕਾਰ ਹੈ ਮਿਟਿਆ ਨਹੀਂ। ਵੱਡੋ ਕਠਿਨ ਹੈ ਤਜਨ ਹੰਕਾਰਾ। ਜਿਹੜਾ ਕੋਈ ਹੰਕਾਰ ਹੈ ਛੱਡਣਾ ਬਹੁਤ ਔਖਾ ਹੈ। ਜਿਸਨੇ ਗ੍ਰਸ ਲੀਨੋ ਜਗ ਸਾਰਾ। ਜਿਸ ਹੰਕਾਰ ਨੇ ਸਾਰੇ ਸੰਸਾਰ ਨੂੰ ਪਕੜਿਆ ਹੋਇਆ ਨਿਗਲਿਆ ਹੋਇਆ। ਜਨਮ ਮਰਨ ਬੰਧਨ ਕੋ ਦਾਤਾ। ਇਹ ਜਿਹੜਾ ਹੰਕਾਰ ਹੈ ਜਨਮਨ ਤੇ ਹੋਰ ਬੰਧਨਾਂ ਨੂੰ ਦੇਣ ਵਾਲਾ ਹੈ। ਇਸ ਹੈ ਜੀਤਨੋ ਜਿਹ ਨਰ ਜਾਤਾ। ਇਸ ਹੰਕਾਰ ਨੂੰ ਜਿਹਨੇ ਕਹਿੰਦੇ ਪੁਰਸ਼ ਨੇ ਜਿਤਨਾ ਜਾਣਿਆ ਹੈ। ਸੋ ਸੂਰਾ ਜਗ ਮਹਿ ਪ੍ਰਧਾਨ। ਉਹ ਸੰਸਾਰ ਦੇ ਵਿੱਚ ਕਹਿੰਦੇ ਮੁਖੀ ਸੂਰ ਵੀਰ ਹੁੰਦਾ ਹੈ। ਕਰ ਹੈ ਵਿਜੈ ਪੁਨ ਮੋਹ ਸਮਾਨ। ਜਿਹੜਾ ਹੰਕਾਰ ਨੂੰ ਜਿੱਤ ਲੇ ਪੁਨ ਮੋਹ ਰਾਜੇ ਮਹਾਨ ਨੂੰ ਵੀ ਜਿੱਤ ਲੈਂਦਾ ਹੈ। ਭੂਪ ਕਹੈ ਮੈਂ ਕਹੋ ਨਾ ਕੋਈ। ਉਸ ਵੇਲੇ ਰਾਜਾ ਕਹਿਣ ਲੱਗਿਆ ਮੈਂ ਮਾਰਾ ਕਿਸੇ ਨੂੰ ਕੋਈ ਨੀ ਕਹਿੰਦਾ। ਆਪਹਿਆਨ ਮਾਨ ਹੈ ਸੋਈ। ਉਹ ਜਿੰਨੇ ਰਾਜੇ ਆਪ ਹੀ ਆ ਕੇ ਮੇਰੀ ਈਨ ਮੰਨਦੇ ਹਨ। ਤਦ ਪੁਜੇ ਮੁਝ ਮਹਿ ਲਖੋ ਹੰਕਾਰਾ। ਹਾਂ ਵੀ ਜੇ ਮੇਰੇ ਮਨ ਵਿੱਚ ਤੁਸੀਂ ਕੋਈ ਮਾੜਾ ਮੋਟਾ ਹੰਕਾਰ ਜਾਣਦੇ ਦੇਖਦੇ ਹੋ। ਕਰ ਹੋ ਸੰਤ ਜੀ ਆਪ ਬਿਦਾਰਾ। ਮਹਾਰਾਜ ਤੁਸੀਂ ਮਹਾਤਮਾ ਹੋ, ਮਹਾਰਾਜ ਮਾੜਾ ਮੋਟਾ ਹੰਕਾਰ ਹੋ ਗਿਆ ਉਹਨੂੰ ਨਾਸ਼ ਕਰ ਦਿਓ, ਨਸ਼ਟ ਕਰ ਦਿਓ। ਗੁਰ ਕਹਿ ਕੀਓ ਹਾਨ ਜੇ ਮਨ। ਗੁਰੂ ਮਹਾਰਾਜ ਕਹਿੰਦੇ ਵੀ ਕਵਲ ਲੈਣ ਜੇ ਤੂੰ ਮਾਨ ਹੰਕਾਰ ਨੂੰ ਨਾਸ਼ ਕੀਤਾ ਹੋਇਆ ਨਾ। ਸੁਧਰ ਸੈਨ ਕੀ ਮਨ ਹਵਾਨ। ਫਿਰ ਅਸੀਂ ਜਾਣਾਂਗੇ ਵੀ ਜਿਹੜਾ ਸੁਧਰ ਸੈਨ ਰਾਜਾ ਨਾ ਮਣੀਪੁਰ ਰਿਆਸ ਦਾ ਉਹਦੀ ਈਨ ਤੂੰ ਮਨ। ਤੋ ਹਮ ਜਾਣੇ ਗੇ ਨਿਰਦੋਖੂ। ਅਸੀਂ ਜਾਣਾਂਗੇ ਵੀ ਤੇਰੇ ਅੰਦਰ ਮਾਨ ਦਾ ਔਗਣ ਹੈ ਨੀ, ਤੂੰ ਨਿਰਦੋਖ ਹੈ, ਔਗਣ ਤੋਂ ਰਹਿਤ ਹੈ। ਮਨ ਹੈ ਜੇ ਬਚ ਹੋਇਆ ਜੀਵਨ ਮੁਖ। ਜੇ ਸਾਡਾ ਬਚਨ ਮੰਨ ਲਏਗਾ ਜਿਉਂਦੇ ਹੀ ਮੁਕਤ ਹੋ ਜਾਏਗਾ। ਰਾਜਨ ਰਾਜ ਸਪਤ ਦਸ ਕੇਰੋ। ਕਿਉਂਕਿ ਜਿਹੜਾ ਰਾਜਿਆਂ ਦਾ ਰਾਜਾ ਸਤਾਰਾਂ ਦਾ ਇਹ ਹੰਤਾ ਹੱਤ ਕਰਹੋ ਨਿਬੇਰੋ। ਇਹ ਜਿਹੜੀ ਹੰਗਤ ਹੈ ਇਹਨੂੰ ਨਾਸ਼ ਕੇਰਾ ਫਾਸਤਾ ਵੜ ਨਿਬੇੜਾ ਕਰ। ਦੋਹਰਾ ਹਰਖਤ ਭਾ ਦਰਸ਼ਨ ਪਰਸ। ਦੇ ਦਰਸ਼ਨ ਕਰਕੇ ਇਹ ਕਵਲ ਨੈਣ ਰਾਜਾ ਬਹੁਤ ਖੁਸ਼ ਹੋਇਆ। ਸੁਣਤ ਨਰੇਸ਼ ਅਲਾਏ। ਕਵਲ ਨੈਣ ਰਾਜਾ ਸੁਣ ਕੇ ਉਹ ਕਹਿਣ ਲੱਗਿਆ ਸੁਧਰ ਸੈਨ ਕੇ ਸਵਾਨ ਜੇ। ਮਹਾਰਾਜ ਸੁਧਰ ਸੈਨ ਰਾਜੇ ਦੀ ਈਨ ਮੰਨੀ ਕੀ ਹੈ, ਜਿਹੜਾ ਸੁਧਰ ਸੈਨ ਦਾ ਕੁੱਤਾ ਵੀ ਹੈ। ਕਹੋ ਪਰੋ ਤਿੰਨ ਪਾਏ। ਤੁਸੀਂ ਮਹਾਰਾਜ ਕਹੋਗੇ ਕਵਲ ਸੁਧਰ ਸੈਨ ਰਾਜੇ ਦੇ ਕੁੱਤੇ ਦੇ ਵੀ ਚਰਨੀ ਮੈਂ ਟੈਪ ਹਾਂ, ਉਹਨੂੰ ਵੀ ਮੱਥਾ ਟੇਕ ਦਿਆਂਗਾ। ਚੌਪਈ ਪਰਮ ਪ੍ਰਸਿੱਧੇ ਪੰਕਜ ਨੈਨਾ। ਧਿਆਨ ਨਿਮਰਤਾ ਦਾ ਵਚਨ ਸੁਣ ਕੇ ਸਤਿਗੁਰੂ ਇਹਦੇ ਬਹੁਤ ਬਹੁਤ ਹੀ ਪ੍ਰਸੰਨ ਹੋ ਗਏ। ਧੰਨ ਧੰਨ ਨਿਰਭ ਉਚਰਤ ਬੈਨਾ। ਹਾਂ ਮਹਾਰਾਜ ਕਹਿੰਦੇ ਰਾਜੇ ਤੂੰ ਧੰਨ ਹੈ, ਤੂੰ ਧੰਨ ਹੈ। ਜਨਕ ਸਮਾਨ ਤੋਰ ਵਡਿਆਈ। ਕਵਨ ਲੈਣ ਰਾਜੇ ਤੇਰੀ ਤਾਂ ਜੋ ਸਜਗ ਜਨਕ ਰਾਜਾ ਹੋਇਆ ਉਹਦੇ ਵਰਗੀ ਵੱਡੀ ਵਡਿਆਈ। ਤਿਸ ਕੀ ਸੇਵਾ ਸੇਵਤ ਪਾਈ। ਕਵਨ ਲੈਣ ਪਿਛਲੇ ਜਨਮ ਵਿੱਚ ਜਨਕ ਰਾਜੀ ਦੀ ਸੇਵਾ ਕਰਕੇ ਉੱਚੀ ਪਦਵੀ ਪਾਈ ਹੈ। ਇਸ ਪ੍ਰਕਾਰ ਜਬ ਸੁਣੇ ਔਰ ਜਾਣਾ। ਇਸ ਤਰ੍ਹਾਂ ਦਾ ਵਚਨ ਜਦੋਂ ਕਵਲ ਲੈਣ ਰਾਜੇ ਨੇ ਸਤਿਗੁਰਾਂ ਦੇ ਮੁਖ ਤੋਂ ਸੁਣਿਆ। ਕਰ ਸੰਸੈ ਇਉਂ ਵਚਨ ਬਖਾਨਾ। ਮਨ ਵਿੱਚ ਸੰਸਾ ਜਾ ਕਰਕੇ ਉਹ ਵਚਨ ਕਿਹਾ ਸਤਿਗੁਰਾਂ ਨੂੰ। ਪੂਰਬਲੇ ਭਾਵ ਕੀ ਸੁਧ ਜਾਣਾ ਹੋ। ਗੁਰੂ ਨਾਨਕ ਸਾਹਿਬ ਪਿਛਲੇ ਜਨਮ ਦੀ ਜੇ ਤੁਸੀਂ ਖਬਰ ਜਾਣਦੇ ਹੋ ਮੇਰੀ ਤੋ ਸਗਰੋ ਪ੍ਰਸੰਗ ਬਖਾਨਾ। ਮਹਾਰਾ ਪਿਛਲੇ ਜਨਮ ਦੀ ਸੇਵਾ ਦਾ ਮੇਰਾ ਸਾਰਾ ਪ੍ਰਸੰਗ ਮੈਨੂੰ ਦੱਸੋ। ਕਿਸ ਪ੍ਰਕਾਰ ਮੈਂ ਸੇਵਾ ਕੀਨੀ। ਮਹਾਰਾ ਪਿਛਲੇ ਜਨਮ ਵਿੱਚ ਜਨਕ ਰਾਜੇ ਦੀ ਭਲਾ ਕਿਵੇਂ ਸੇਵਾ ਕੀਤੀ ਸੀ। ਕਿਹ ਬਿਦ ਜਨਕ ਵਿਭੂਤਹਿ ਦੀਨੀ। ਰਾਜੇ ਨੇ ਖੁਸ਼ ਹੋ ਕੇ ਮੈਨੂੰ ਰਾਜ ਭਾਗ ਦੀ ਕਿਵੇਂ ਵਿਭੂਤੀ, ਕਿਵੇਂ ਹਾਥੀ ਘੋੜੇ, ਹੋਰ ਸਭ ਕੁਛ ਦੇ ਦਿੱਤਾ। ਤੁਮ ਜੋ ਪੂਰਨ ਸੰਤ ਕਿਰਪਾਲਾ। ਕਿਉਂਕਿ ਤੁਸੀਂ ਮਹਾਰਾ ਪੂਰਨ ਸੰਤੋ ਤੇ ਦਿਆਲੂ ਕਿਰਪਾਲੂ ਹੋ। ਮਿਲੇ ਜ ਮੋਕੋ ਭਾਗ ਵਿਸਾਲਾ। ਮੇਰੇ ਕੋਈ ਚੰਗੇ ਭਾਗ ਸੀ ਜਿਸ ਕਰਕੇ ਤੁਸੀਂ ਮੈਨੂੰ ਆਪੇ ਮਿਲੇ ਹੋ। ਸੁਣ ਕਰ ਬੋਲੇ ਸ੍ਰੀ ਜਗਤੇਸ਼ਾ। ਗੁਰੂ ਮਹਾਰਾਜ ਜਾ ਰਾਜੇ ਤੋਂ ਸੁਣ ਕੇ ਇਸ ਤਰ੍ਹਾਂ ਬੋਲੇ। ਹੁਤੋ ਕਾਲ ਜਿਹ ਜਨਕ ਨਰੇਸ਼ਾ। ਮਹਾਰਾਜ ਕਹਿੰਦੇ ਕਮਲ ਲੈਣ ਜਿਸ ਵੇਲੇ ਸਤਯੁਗ ਦੇ ਸਮੇਂ ਵਿੱਚ ਜਨਕ ਰਾਜਾ ਹੈ ਸੀ ਦੁਨੀਆਂ ਤੇ। ਸਫਾ ਚੰਦ ਤਬ ਨਾਮ ਤੁਮਾਰਾ। ਜਦੋਂ ਵੀ ਤੇਰਾ ਨਾਮ ਉਸ ਵੇਲੇ ਸਫਾ ਚੰਦ ਹੈ ਸੀ। ਕਰ ਹੈ ਨਿਰਪਤ ਕੀ ਸੇਵ ਅਪਾਰਾ। ਬਈ ਸਫਾ ਚੰਦ ਉਸ ਵੇਲੇ ਜਨਕ ਰਾਜੇ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ। ਇੱਕ ਦਿਵਸ ਨਿਰਪ ਗਿਰਾ ਬਖਾਨੀ। ਇੱਕ ਦਿਨ ਜਨਕ ਰਾਜੇ ਤੈਨੂੰ ਇਸ ਤਰ੍ਹਾਂ ਦੀ ਗੱਲ ਆਖੀ ਸੀ। ਹਿਮ ਗਿਰ ਤੱਟ ਤੇ ਆਨਾ ਪਾਨੀ। ਐਵੇਂ ਸਫਾ ਚੰਦ ਮੇਰੇ ਸੇਵਕ ਜਿੱਥੇ ਉਹ ਬਰਫ ਵਾਲਾ ਪਹਾੜ ਹੈ ਉਹਦੇ ਨੇੜੇ ਤੋਂ ਤੂੰ ਪਾਣੀ ਠੰਡਾ ਲੈ ਕੇ ਆ। ਤਹ ਸੀਤਲ ਹੈ ਤੂਰਨ ਜਾਵੋ। ਜਿਹੜਾ ਪਹਾੜ ਵਾਲਾ ਵਿਰਸ਼ ਬਰਫ ਵਾਲਾ ਪਹਾੜ ਹੈ ਉੱਥੇ ਠੰਡਾ ਪਾਣੀ ਹੋਵੇਗਾ। ਲੱਗੀ ਪਿਆਸ ਨ ਬਿਲਮ ਲਗਾਵੋ। ਮੈਨੂੰ ਵੀ ਪਿਆਸ ਤੇ ਲੱਗੀ ਹੈ, ਦੇਰੀ ਨਾ ਲਗਾ ਸਵਾ ਚੰਦ। ਸੁਣ ਆਇਸ ਕੋ ਕੀਨ ਪਿਆਨਾ। ਇਸ ਤਰ੍ਹਾਂ ਜਨਕ ਰਾਜੇ ਦੀ ਆਗਿਆ ਸੁਣ ਕੇ ਚੱਲਣਾ ਕੀਤਾ। ਮਗ ਮਹਿ ਇਹ ਸੰਕਲਪ ਉਠਾਨਾ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇਸ ਤਰ੍ਹਾਂ ਮਨ ਵਿੱਚ ਫੁਰਨਾ ਜਾ ਕਰ ਲਿਆ। ਹੋਂ ਜੇ ਹੁਤੋ ਕਿਤ ਦੇਸ਼ ਨਰੇਸਾ। ਜੇ ਮੈਂ ਸਫਾ ਚੰਦ ਵੀ ਇਹ ਜਨਕ ਰਾਜੇ ਵਾਂਗੂ ਕਿਸੇ ਦੇਸ਼ ਦਾ ਰਾਜਾ ਹੁੰਦਾ। ਅਸ ਪ੍ਰਕਾਰ ਕੀ ਕਰਤ ਨਿਦੇਸ਼ਾ। ਜਦੋਂ ਕਿਤੇ ਧਿਆਇਆ ਹੁੰਦਾ ਇਸ ਤਰ੍ਹਾਂ ਦੀ ਆਗਿਆ ਕਰਦਾ ਵੀ ਫਲਾਨਿਆ ਠੰਡਾ ਪਾਣੀ ਲਿਆ ਤੇ ਪਿਆ ਮੈਨੂੰ। ਸੁਖ ਬਿਲਾਸ ਨਿਸ ਬਾਸਰ ਜਾਸੂ। ਜਨਕ ਰਾਜਾ ਹੈ ਇਹਨੂੰ ਕਹਿੰਦੇ ਦਿਨ ਰਾਤ ਕਿਸ ਤਰ੍ਹਾਂ ਦੇ ਸੁਖ ਹੈ, ਕਹਿੰਦੇ ਮੌਜਾ ਮਾਣਦਾ। ਚਹਿਤ ਜੁਰੇ ਦੇ ਮੰਗਾਵਤ ਤਾਸੂ। ਜਿਹੜਾ ਹਿਰਦੇ ਜੀ ਕਰਦਾ ਉਹ ਕਹਿ ਕੇ ਸੇਵਕਾਂ ਤੋਂ ਮੰਗਾ ਲੈਂਦਾ। ਯੋਂ ਸੰਕਲਪ ਕਰਤ ਮਨ ਮਾਹੀ। ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਫੁਰਨਾ ਕਰਦਾ ਸੀ ਵੀ ਜੇ ਮੈਂ ਰਾਜਾ ਹੁੰਦਾ ਮੈਂ ਵੀ ਠੰਡਾ ਪਾਣੀ ਮੰਗਾ ਕੇ ਕਿਸੇ ਤੋਂ ਪੀਂਦਾ ਮੌਜ ਨਾਲ। ਆਨਿਓ ਨੀਰ ਜਨਕ ਨਿਰਪ ਜਾਹੀ। ਇਸ ਤਰ੍ਹਾਂ ਦਾ ਫੁਰਨਾ ਕਰਕੇ ਨਾ ਤੂੰ ਜਨਕ ਰਾਜੇ ਨੂੰ ਕਹਿੰਦੇ ਠੰਡਾ ਪਾਣੀ ਲਿਆ ਕੇ ਦੇਤਾ। ਕੀਓ ਪਾਨ ਜਲ ਉਰ ਹਰ ਖਾਇਓ। ਠੰਡਾ ਪਾਣੀ ਪੀ ਕੇ ਜਨਕ ਰਾਜਾ ਹਿਰਦੇ ਵਿੱਚ ਖੁਸ਼ ਹੋ ਗਿਆ ਤੇਰੇ ਤੇ। ਤੁਝ ਸੋ ਭੂਪਤ ਬਚਨ ਲਾਇਓ। ਜਨਕ ਰਾਜੇ ਨੇ ਫਿਰ ਤੇਰੇ ਸਾਥ ਬਚਨ ਕਿਹਾ। ਮੰਗ ਲੇ ਹੋ ਅਬ ਲਾਖ ਜੋ ਤੇਰੀ। ਮੇਰੇ ਸੇਵਕ ਸਫਾ ਚੰਦ ਜੋ ਤੇਰੇ ਦੇ ਚਾਨ ਅੱਜ ਮੰਗ ਲੈ ਮੇਰੇ ਕੋਲ। ਦਿਉ ਪਦਾਰਥ ਤਨਕ ਨ ਦੇਰੀ। ਥੋੜੀ ਦੇਰ ਨੀ ਲਾਂਗਾ ਉਹੀ ਪਦਾਰਥ ਤੈਨੂੰ ਹੁਣੇ ਹੀ ਦੇ ਦਿਆਂ। ਸੁਣ ਤੈ ਕਹਾ ਨ ਮੋਕੋ ਚਾਹੂ। ਐਵੇਂ ਕਵਲ ਲੈਣ ਤੂੰ ਉਦੋਂ ਸੁਣ ਕੇ ਰਾਜੇ ਨੂੰ ਕਿਹਾ ਵੀ ਮੈਨੂੰ ਤਾਂ ਕੋਈ ਚਾਹਨਾ ਹੈ ਨੀ ਜੀ। ਕਿਆ ਮੰਗੋ ਨਿਰਪ ਜੀ ਤੁਮ ਪਾਹੋ। ਜਨਕ ਰਾਜਾ ਜੀ ਮੈਂ ਤੁਹਾਡੇ ਕੋਲੋਂ ਕੀ ਮੰਗਾਂ, ਬਹੁਤ ਕੁਛ ਤੁਸੀਂ ਮੈਨੂੰ ਦਿੱਤਾ ਹੈ। ਨਟਤ ਭਯੋ ਨਹ ਸਾਚ ਬਖਾਨਾ। ਇਸ ਤਰ੍ਹਾਂ ਜਨਕ ਰਾਜੇ ਕੋਲੇ ਸੱਚ ਨਾ ਬੋਲਿਆ, ਟਾਲ ਮਟੋਲ ਜਾ ਤੂੰ ਕਰ ਗਿਆ। ਹੋਏ ਹਦੂਰ ਆਨਨ ਸ਼ਰਮਾਨਾ, ਕਿ ਸਾਹਮਣੇ ਸੀ ਮੁਖ ਦੇ, ਇਸ ਕਰਕੇ ਸ਼ਰਮ ਜੀ ਆ ਗਈ ਤੈਨੂੰ। ਅੰਤਰ ਜਾਮੀ ਜਨਕ ਨਰੇਸ਼ਾ, ਜਿਹੜਾ ਜਨਕ ਰਾਜਾ ਸੀ ਉਹ ਦਿਲਾਂ ਦੀਆਂ ਜਾਣਨ ਵਾਲਾ ਸੀ। ਸਭ ਜਾਨੀ ਚਿਤ ਵਿਓ ਹੈ ਜੈਸਾ, ਉਹਨੇ ਸਾਰੀ ਜਾਣ ਲਈ ਵੀ ਜਿਵੇਂ ਤੂੰ ਦਿਲ ਵਿੱਚ ਸੋਚਿਆ ਸੀ, ਫੁਰਨਾ ਜਾ ਕੀਤਾ ਸੀ। ਤੁਝ ਸੋ ਐਸੇ ਬਚਨ ਉਵਾਚਾ, ਫਿਰ ਵੀ ਉਹ ਜਨਕ ਰਾਜੇ ਨੇ ਤੇਰੇ ਸਾਥੋਂ ਬਚਨ ਕਿਹਾ ਸੀ। ਤੈਂ ਤੋਂ ਕੀਨ ਪ੍ਰਥਮ ਹੀ ਜਾਚਾ, ਸਫਾ ਚੰਦ ਤੂੰ ਕੀ ਮੰਗਣਾ, ਤੂੰ ਤਾਂ ਪਹਿਲੇ ਹੀ ਮੰਗ ਲਿਆ ਹੈ। ਦੋਹਰਾ ਮਗਮਹਿ ਜਗ ਜਬ ਸੰਕਲਪ ਭਾਲ, ਤੂੰ ਰਸਤੇ ਜਾਂਦਾ ਸੀ ਉਦੋਂ ਤੇਰੇ ਮਨ ਵਿੱਚ ਫੁਰਨਾ ਜੇ ਉੱਠ ਖੜੋਤਾ, ਤਬ ਹੀ ਜਾਚਨ ਕੀਨ, ਜਦੋਂ ਫੁਰਨਾ ਜਾ ਕੀਤਾ ਤਦੋਂ ਤੂੰ ਮੰਗ ਲਿਆ ਵੀ ਜੇ ਮੈਂ ਵੱਡਾ ਰਾਜਾ ਹੁੰਦਾ ਮੈਂ ਵੀ ਉਹ ਪਾਣੀ ਠੰਡਾ ਮੰਗਾ ਮੰਗਾ ਕੇ ਪੀਂਦਾ, ਮੌਜਾਂ ਲੁੱਟਦਾ। ਹਮ ਤੇ ਹੋਏ ਵਿਸਾਲ ਨਰਿੰਗਾ, ਵੀ ਸਫਾ ਚੰਦ ਕੋਈ ਸਮਾਂ ਆਏਗਾ ਮੇਰੇ ਨਾਲੋਂ ਵੀ ਦੁਨੀਆਂ ਵਿੱਚ ਤੂੰ ਬਹੁਤ ਵੱਡਾ ਰਾਜਾ ਹੋਵੇਗਾ। ਅਸ ਪ੍ਰਕਾਰ ਵਰ ਦੀਨ, ਇਸ ਤਰ੍ਹਾਂ ਵੀ ਜਨਕ ਰਾਜੇ ਨੇ ਖੁਸ਼ ਹੋ ਕੇ ਨਾ ਤੈਨੂੰ ਵਰ ਦੇ ਦਿੱਤਾ ਸੀ। ਚੌਪਈ ਸੁਣ ਕਰ ਤੈ ਬੰਦੇ ਦੁਆ ਹਾਥਾ, ਹੈ ਵੀ ਕਵਲ ਲੈਣ, ਉਸ ਵੇਲੇ ਤੂੰ ਸੁਣ ਕੇ ਜਨਕ ਰਾਜੇ ਅੱਗੇ ਦੋਵੇਂ ਹੱਥ ਜੋੜੇ ਸੀ। ਕਹਿਓ ਬਚਨ ਭੂਪਤ ਕੇ ਸਾਥਾ, ਫਿਰ ਜਨਕ ਰਾਜੇ ਦੇ ਸਾਥ ਤੂੰ ਉਹ ਬਚਨ ਕਿਹਾ ਸੀ ਅੱਗੋਂ। ਆਤਮ ਗਿਆਨ ਹੇਤ ਮੈਂ ਸੇਵੇ, ਜਨਕ ਰਾਜਾ ਜੀ ਆਤਮਾ ਦਾ ਗਿਆਨ ਲੈਣ ਕਰ ਲੈਣ ਵਾਸਤੇ ਤਾਂ ਮੈਂ ਸੇਵਾ ਕਰ ਰਿਹਾ ਸੀ। ਤੇਹ ਤੇ ਰਹਿਓ ਨਾ ਪਾਇਓ ਭੇਵੇ, ਆਤਮਾ ਦਾ ਗਿਆਨ ਤਾਂ ਰਹਿ ਗਿਆ, ਉਹਦਾ ਭੇਦ ਤਾਂ ਮੈਂ ਪਾਇਆ ਨਹੀਂ। ਜਨਕ ਕਹਿਓ ਕਲ ਕਾਲ ਮਝਾਰੀ, ਜਨਕ ਰਾਜੇ ਨੇ ਤੈਨੂੰ ਇਉਂ ਕਿਹਾ ਸੀ ਵੀ ਜਦੋਂ ਕਲਯੁਗ ਦਾ ਸਮਾਂ ਆਊਗਾ, ਪੂਰਨ ਗੁਰੂ ਮਿਲ ਹੈ ਇੱਕ ਬਾਰੀ, ਇੱਕ ਸਮੇਂ ਤੈਨੂੰ ਪੂਰੇ ਸਤਿਗੁਰੂ ਆ ਕੇ ਮਿਲਣਗੇ। ਤੇਹ ਤੇ ਪਾਵੇ ਹੈ ਆਤਮ ਗਿਆਨ, ਉਸ ਪੂਰੇ ਗੁਰੂ ਤੋਂ ਆਤਮਾ ਦਾ ਗਿਆਨ ਤੂੰ ਪਾ ਲਵੇਗਾ। ਕਰੈ ਜਗਤ ਕੇ ਬੰਧਨ ਹਨ, ਮੈਂ ਵੀ ਸਫਾ ਚੰਦ ਤੇਰੇ ਸੰਸਾਰ ਦੇ ਬੰਧਨ ਸਾਰੇ ਉਹ ਖਤਮ ਕਰ ਦੇਵੇਗਾ। ਕਵਲ ਨੈਣ ਪੂਰਬ ਪ੍ਰਸੰਗਾ, ਇਸ ਤਰ੍ਹਾਂ ਵੀ ਕਵਲ ਨੈਣ ਤੇਰਾ ਇਹ ਪਹਿਲਾ ਜਿਹੜਾ ਪ੍ਰਸੰਗ ਹੈ, ਸੁਣ ਕਰ ਹਿਰਦੇ ਭੂਰ ਉਮੰਗਾ, ਸੁਣ ਕੇ ਕਮਲ ਲੈਲ ਪਹਿਲੇ ਜਨਮ ਦਾ ਪ੍ਰਸੰਗ ਹਿਰਦੇ ਵਿੱਚ ਬਹੁਤ ਪ੍ਰਸੰਨ ਤੇ ਖੁਸ਼ ਹੋਇਆ। ਪਰ ਉਹ ਜਾਏ ਪਗ ਹੋਇ ਕਰ ਦੀਨਾ, ਬਹੁਤ ਹੀ ਨਿਮਰਤਾ ਸਹਿਤ ਹੋ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟੈ ਪਿਆ। ਬਿਨੈ ਕਰੀ ਬਹੁ ਭਾਤ ਪ੍ਰਵੀਨਾ, ਸਿਆਣੇ ਰਾਜੇ ਨੇ ਬਹੁਤ ਤਰ੍ਹਾਂ ਕਰਕੇ ਬੇਨਤੀਆਂ ਕੀਤੀਆਂ। ਤੁਮ ਤੇ ਅਪਰ ਮਿਲੈ ਕੋ ਪੂਰਾ, ਗੁਰੂ ਨਾਨਕ ਸਾਹਿਬ ਤੁਹਾਤੋਂ ਬਗੈਰ ਹੋਰ ਪੂਰਾ ਗੁਰੂ ਭਲਾ ਕਿੱਥੇ ਮਿਲੂਗਾ। ਜਿਨ ਕੇ ਦਰਸ਼ਨ ਭਾ ਦੁੱਖ ਦੂਰਾ, ਸਾਹਿਬ ਜੀ ਦੇ ਦਰਸ਼ਨ ਕਰਕੇ ਮਾਰਾ ਮੇਰਾ ਤਾਂ ਸਾਰਾ ਦੁੱਖ ਦੂਰ ਹੋ ਗਿਆ। ਚਲੋ ਨਗਰ ਮਹਿ ਕਰੋ ਪਵਿੱਤਰਾ, ਮੇਰੇ ਸ਼ਹਿਰ ਵਿੱਚ ਚੱਲੋ ਤੇ ਸ਼ਹਿਰ ਨੂੰ ਪਵਿੱਤਰ ਕਰੋ। ਬੈਠੋ ਮੰਦਰ ਵਿਖੈ ਬਚਿਤਰਾ, ਸੋਹਣੇ ਮਾਰਾ ਸੁੰਦਰ ਤਰ੍ਹਾਂ ਤਰ੍ਹਾਂ ਦੇ ਮਕਾਨ ਬੈਠੇ ਉਹਨਾਂ ਵਿੱਚ ਸਜੋ ਵੜੋ ਜੀ। ਅਨਕ ਭਾਂਤ ਕੀ ਉਸਤਤ ਕਰਕੇ, ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀ ਉਸਤੀ ਵਡਿਆਈ ਕਰਕੇ, ਆਨੇ ਨਗਰ ਭਾਓ ਔਰ ਧਰ ਕੇ, ਕਵਲ ਲੈਲ ਨੇ ਬੜਾ ਪ੍ਰੇਮ ਧਾਰ ਕੇ ਸ਼ਹਿਰ ਵਿੱਚ ਸਤਿਗੁਰਾਂ ਨੂੰ ਲੈ ਆਂਦਾ। ਜਹ ਕਾਂਚਨ ਕੋ ਮੰਦਰ ਸੋਹਤ, ਕਹਿੰਦੇ ਸੋਨੇ ਦਾ ਮਕਾਨ ਬਣਿਆ ਸਜ ਰਿਹਾ ਸੀ। ਮੁਕਤਾ ਕੀ ਝਾਲਰ ਮਨ ਮੋਹਤ, ਮੋਤੀਆਂ ਦੀਆਂ ਲੜੀਆਂ ਕਹਿੰਦੇ ਇਸ ਤਰ੍ਹਾਂ ਚਮਕ ਰਹੀਆਂ ਸੋ ਰਹੀਆਂ। ਬੀਚ ਰੁਚਰ ਪ੍ਰਿਅੰਕ ਡਸਾਵਾ, ਉਸ ਮਕਾਨ ਦੇ ਅੰਦਰ ਸੋਹਣਾ ਪਣਗ ਡਾਇਆ ਰਾਜੇ ਨੇ। ਤਾਂ ਪਰ ਸ੍ਰੀ ਗੁਰ ਕੋ ਬਹਿ ਸਾਵਾ, ਉਸ ਪਣਗ ਉਪਰ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ। ਨਾਨਾ ਭਾਂਤਿਨ ਸੇਵਾ ਠਾਨੀ, ਤਰ੍ਹਾਂ ਤਰ੍ਹਾਂ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਨਿਜ ਕਰ ਸੋ ਨਿਰਿਪ ਕਰ ਹੈ ਸੁਹਾਨੀ, ਆਪਣੇ ਹੱਥਾਂ ਨਾਲ ਹੀ ਰਾਜਾ ਸੋਹਣੀ ਸੇਵਾ ਕਰ ਰਿਹਾ ਹੈ। ਤਹਿ ਚਿਰ ਕਾਲ ਬਸੇ ਜਗ ਤੇਸ਼ਾ, ਜਗ ਦੇ ਮਾਲਕ ਕਾਫੀ ਸਮਾਂ ਇਹਦੇ ਕੋਲ ਰਹੇ। ਆਤਮ ਗਿਆਨ ਨਿਰਪਹਿ ਉਪਦੇਸ਼ਾ, ਆਤਮਾ ਦਾ ਗਿਆਨ ਵਾਸਤੇ ਮਹਾਰਾਜ ਨੇ ਉਪਦੇਸ਼ ਦਿੱਤਾ ਇਸ ਨੂੰ। ਸਰਬ ਰੂਪ ਮਹਿ ਏਕ ਲਖਾਇਆ, ਆਤਮਾ ਦਾ ਗਿਆਨ ਦੇ ਕੇ ਸਾਰਿਆਂ ਆਕਾਰਾਂ ਵਿੱਚ ਇੱਕੋ ਸਰੂਪ ਲਿਖਾਇਆ ਜਣਾਇਆ। ਮਨ ਤੇ ਦੁਤੀਆ ਭਾਉ ਉਠਾਇਆ, ਰਾਜੇ ਦੇ ਅੰਦਰ ਜਿਹੜਾ ਮਨ ਦੇ ਅੰਦਰ ਦਵੈਤ ਭਾਵ ਸੀ ਸਭ ਚੁੱਕ ਦਿੱਤਾ। ਗ੍ਰੰਥ ਵਡਨ ਤੇ ਕੀਨ ਸਮਾਸਾ, ਜੀ ਕਹਿੰਦੇ ਵੀ ਸ੍ਰੀ ਗ੍ਰੰਥ ਵਰ ਜਾਏਗਾ, ਜਿਸ ਕਰਕੇ ਮੈਂ ਸੰਖਿਪਤ ਕਰ ਦਿੱਤਾ। ਵੱਡੋ ਪ੍ਰਸੰਗ ਸੁਥੋਰ ਪ੍ਰਕਾਸ਼ਾ, ਤਾਂ ਬਹੁਤ ਵੱਡਾ ਪ੍ਰਸੰਗ ਸੀ, ਥੋੜੇ ਰੂਪ ਦੇ ਵਿੱਚ ਹੀ ਕਹਿ ਦਿੱਤਾ ਹੈ। ਧਰਮਸ਼ਾਲ ਸੁੰਦਰ ਬਨਵਾਈ, ਮਹਾਰਾਜ ਨੇ ਕਹਿ ਕੇ ਸ਼ਹਿਰ ਵਿੱਚ ਸੋਹਣੀ ਧਰਮ ਦੀ ਜਗ੍ਹਾ ਬਣਵਾਈ। ਕੀਰਤ ਹੋਵਨ ਲੱਗੀ ਸੁਹਾਈ, ਉੱਥੇ ਧਰਮਸ਼ਾਲਾ ਵਿੱਚ ਸੋਹਣਾ ਸੁੰਦਰ ਕੀਰਤਨ ਹੋਣ ਲੱਗ ਪਿਆ। ਭਗਤ ਪ੍ਰਕਾਸ਼ ਕਰੀ ਪੁਰ ਮਾਹੀ, ਸਾਰੇ ਸ਼ਹਿਰ ਵਿੱਚ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਪ੍ਰਗਟ ਕਰ ਦਿੱਤੀ। ਸਿਮਰਨ ਲੱਗੇ ਨਾਮ ਦੁਖਦਾਹੀ, ਦੁੱਖਾਂ ਨੂੰ ਦਗਦ ਕਰਨ ਵਾਲਾ ਸਾਰੇ ਵਾਹਿਗੁਰੂ ਨਾਮ ਸਿਮਰਨ ਕਰਨ ਲੱਗ ਪਏ। ਸ੍ਰੀ ਨਾਨਕ ਕੀ ਸੇਵਾ ਕਰਹੀ, ਸਾਰੇ ਸ਼ਹਿਰ ਦੇ ਲੋਕ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ। ਮੋਹ ਮਾਨ ਮਨ ਤੇ ਪਰ ਹਰਹੀ, ਮੋਹ ਵੀ ਮਾਨ ਹੰਕਾਰ ਵੀ ਮਨ ਵਿੱਚੋਂ ਨਾਸ ਕਰ ਰਹੇ। ਗਮਨ ਤਿਆਰ ਭਏ ਗੁਣ ਐਨਾ, ਫਿਰ ਗੁਣਾਂ ਦੇ ਘਰ ਇੱਥੋਂ ਚੱਲਣ ਲਈ ਤਿਆਰ ਹੋ ਗਏ। ਤਬ ਬੋਲਿਓ ਬਚ ਪੰਕਜ ਨੈਨਾ, ਉਸ ਵੇਲੇ ਕਵਲ ਲੈਣ ਮੁੱਖੋਂ ਬਚਨ ਬੋਲਿਆ। ਮੈਂ ਤੋ ਗਮਨੋ ਸੰਗ ਤੁਮਾਰੇ, ਗੁਰੂ ਨਾਨਕ ਸਾਹਿਬ ਜੀ ਮੈਂ ਤਾਂ ਹੁਣ ਤੁਹਾਡੇ ਨਾਲ ਹੀ ਚੱਲਾਂਗਾ। ਦੇਹੋ ਰਾਜ ਪਰ ਅਪਰ ਵਿਸਾਰੇ, ਮਹਾਰਾਜ ਰਾਜ ਭਾਗ ਉੱਪਰ ਕਿਸੇ ਹੋਰ ਨੂੰ ਤੁਸੀਂ ਬਿਠਾ ਦਿਓ ਆਪੇ। ਸ੍ਰੀ ਗੁਰ ਬੋਲੇ ਸੁਣੋ ਭਵਾਲਾ, ਮਹਾਰਾਜ ਬੋਲੇ ਹੈ ਰਾਜਨ ਸੁਣੋ ਤੂੰ, ਰਾਜ ਯੋਗ ਤੁਮ ਕਰੋ ਵਿਸਾਲਾ। ਇੱਥੇ ਘਰ ਦੇ ਵਿੱਚ ਬੈਠ ਕੇ ਰਾਜ ਭਾਗ ਵੀ ਕਰ ਤੇ ਪਰਮੇਸ਼ਰ ਵਿੱਚ ਵੀ ਜੁਣ ਰੂਪ ਯੋਗ ਕਰ। ਥਾਨਾ ਸਦਾ ਧਿਆਨ ਮਨ ਮਾਹੀ, ਇੱਥੇ ਬੈਠ ਕੇ ਸਾਡਾ ਹਮੇਸ਼ਾ ਧਿਆਨ ਤੂੰ ਕਰਿਆ ਕਰ। ਮੈਂ ਹੋ ਨਿਕਟ ਦੂਰ ਕਤ ਨਾਹੀ, ਅਸੀਂ ਕਿਤੇ ਦੂਰ ਥੋੜੇ, ਤੁਹਾਡੇ ਕੋਲ ਹਾਜ਼ਰ ਨਾਜ਼ਰ ਹੀ। ਬਹੁ ਪ੍ਰਕਾਰ ਕਰ ਧੀਰਜ ਦੀਨੀ, ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਰਾਜੇ ਨੂੰ ਧੀਰ ਦਿੱਤਾ। ਚੱਲਣੇ ਹੇਤ ਤਿਆਰੀ ਕੀਨੀ, ਇੱਥੋਂ ਅੱਗੇ ਚੱਲਣ ਵਾਸਤੇ ਸਤਿਗੁਰੂ ਨੇ ਤਿਆਰੀ ਕਰ ਲਈ। ਤਬ ਨਿਰਿਪ ਪਰਮ ਪ੍ਰੇਮ ਮੈਂ ਭੀਨਾ, ਉਸ ਵੇਲੇ ਰਾਜਾ ਬਹੁਤੇ ਪ੍ਰੇਮ ਪਿਆਰ ਵਿੱਚ ਲੀਨ ਹੋ ਗਿਆ। ਜਿਉ ਜਲ ਹੀਨ ਖੀਨ ਹੋਇ ਮੀਨਾ, ਇਸ ਤਰ੍ਹਾਂ ਪਾਣੀ ਤੋਂ ਬਗੈਰ ਜਿਹੜੀ ਮੱਛੀ ਮਰ ਜਾਂਦੀ, ਇਸ ਤਰ੍ਹਾਂ ਮਰਨ ਪ੍ਰਣਾਊ ਹੋ ਗਿਆ। ਕਰਨ ਰੇਸ਼ ਪਰ ਖੁਸ਼ੀ ਅਪਾਰਾ, ਗੁਰੂ ਮਹਾਰਾਜ ਨੇ ਰਾਜੇ ਉੱਪਰ ਬੇਅੰਤੀ ਪ੍ਰਸੰਨਤਾ ਕੀਤੀ। ਆਗੈ ਗਮਨੇ ਮੋਖ ਦੁਆਰਾ, ਮੁਕਤੀ ਦੇਣ ਵਿੱਚ ਬੜੇ ਸਖੀ ਦਾਤੇ ਚੱਲੇ ਅੱਗੇ ਨੂੰ। ਮਰਦਾਨੋ ਬਹੁ ਖਾਏ ਆਹਾਰਾ, ਇੱਧਰ ਮਰਦਾਨੇ ਨੇ ਖਾ ਖਾ ਕੇ ਮਠਿਆਈਆਂ ਭੋਜਨ ਦੀਆਂ। ਭਇਓ ਪੁਸ਼ਟ ਹੋਇਓ ਤਨ ਭਾਰਾ, ਬੜਾ ਮੋਟਾ ਹੋ ਗਿਆ ਤੁਸੀਂ, ਭਾਰਾ ਹੋ ਗਿਆ ਇਸਦਾ। ਦੋਹਰਾ ਚੱਲਿਓ ਸੰਗ ਸੁਖ ਪਾਏ ਕੈ, ਮਰਦਾਨਾ ਫਿਰ ਸੁਖ ਪਾ ਕੇ ਨਾਲ ਚੱਲਿਆ। ਮਹਿਮਾ ਲਖੀ ਅਗਾਦ, ਮਹਾਰਾਜ ਦੀ ਬੇਨਤੀ ਹੱਥ ਧੁਰੇ ਤੇ ਮਹਿਮਾ ਜਾਣ ਲਈ। ਕਰਿਓ ਧਿਆਏ ਪੂਰਨ ਅਬੈ, ਕਹਿੰਦੇ ਜਿਹੜਾ ਧਿਆਏ ਪ੍ਰਸੰਗ ਦਾ ਹਿੱਸਾ ਇੱਥੇ ਮੈਂ ਪੂਰਨ ਕਰ ਦਿੱਤਾ। ਕਵ ਸ੍ਰੀ ਗੁਰੂ ਅਰਾਦ, ਕਵੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਿਆਂ ਅਰਾਧਦਿਆਂ ਹੋਇਆਂ ਇਸ ਤਰ੍ਹਾਂ ਇਹ ਕਵਨ ਲੈਣ ਨੂੰ ਨਿਹਾਲ ਕਰਕੇ ਉਹਦੇ ਪਿਛਲੇ ਜਨਮ ਦੀ ਜਨਕ ਰਾਜੇ ਦੇ ਸਮੇਂ ਦੀ ਸੇਵਾ ਕੀਤੀ, ਸਾਰੀ ਅੰਤਰਜਾਮਨਾ ਨਾਲ ਦੱਸ ਕੇ ਧਰਮ ਦੀ ਜਗ੍ਹਾ ਕਾਇਮ ਕਰਕੇ ਸਿੱਖੀ ਦਿੜਾ ਕੇ ਜਿਵੇਂ ਗੁਰੂ ਮਹਾਰਾਜ ਅੱਗੇ ਚਲੇ ਗਏ, ਇਸ ਤੋਂ ਅੱਗੇ ਜਿੱਥੇ ਗਏ ਮੱਕੇ ਮਦੀਨੇ ਵੱਲ, ਜਿਵੇਂ ਉੱਥੇ ਆਪ ਜੀ ਨੇ ਅਚਰਜੀ ਲੀਲਾ ਕੀਤੀ, ਉਹ ਚਰਨ ਜੀ ਉੱਧਰ ਨੂੰ ਕਰਕੇ ਆਪ ਜੀ ਪੈ ਗਏ ਸਨ, ਜਿਵੇਂ ਉਹ ਜੀਵਨ ਨੇ ਆ ਕੇ ਅਯੋਗ ਜੀ ਰੀਤੀ ਕੀਤੀ ਸੀ, ਉਹ ਪ੍ਰਸੰਗ ਆਏਗਾ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਅੱਜ ਸਮਾਂ ਉੱਪਰ ਹੀ ਚਲਿਆ ਗਿਆ, ਖਿਮਾ ਕਰਨੀ ਜੀ, ਕਿਉਂਕਿ ਪ੍ਰਸੰਗ ਕੁਛ ਲੰਮਾ ਹੀ ਸੀ, ਅੱਧ ਵਿਚਾਲੇ ਛੱਡਣਾ, ਇਸ ਕਰਕੇ ਉਹ ਪੂਰਾ ਜਾ ਅਧੂਰਾ ਜਿਹਾ ਛੱਡ ਜਾਈਏ ਫਿਰ ਗੱਲ ਜੀ ਨਹੀਂ ਬਣਦੀ ਹੈ, ਇਸ ਕਰਕੇ ਥੋੜ੍ਹਾ ਸਮਾਂ ਜ਼ਿਆਦਾ ਲੱਗ ਗਿਆ ਹੈ। ਸੋ ਰੋ ਵਿਚਾਰ ਇੱਥੇ ਸਮਾਪਤੀ ਕਰਕੇ ਆਪਾਂ ਹੁਣ ਅਰਦਾਸ ਵੀ ਜੁੜੀਏ ਜੀ। ਚੱਲਿਓ ਸੰਗ ਸੁਖ ਪਾਏ ਕੈ, ਮਹਿਮਾ ਲਖੀ ਅਗਾਦ, ਕਰਿਓ ਧਿਆਏ ਪੂਰਨ ਅਬੈ, ਕਵ ਜੀ ਗੁਰੂ ਅਰਾਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਖੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨੇ ਗੁਰੂ ਪਾਰੇ ਉਤਾਰਨ ਹਾਰ, ਤੁਮ ਠਾਕੁਰ ਤੁਮ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਵਾਰਕ ਕੋਈ ਨ ਜਾਣੇ ਤੁਮਰਾ।